ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਹੁ ਭਾਂਤ ਸ੍ਰੀ ਨਾਨਕ ਪੂਰਨ ਪੁਰਖ ਪਰਮੇਸ਼ਵਰ ਬਖਿਆਤ ਕਾਲੂ ਲਾਲੂ ਰਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਜੀਵਾਨ ਸਜ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੋਇਆ ਹੈ ਆਪ ਸਿੱਖ ਸੰਗਤਾਂ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ ਆਪਾਂ ਲੜੀਵਾਰ ਰੂਪ ਵਿੱਚ ਹੀ ਪ੍ਰਸੰਗ ਸਰਵਣ ਕਰਕੇ ਮਹਾਨ ਲਾਹੇ ਹਾਸਲ ਕਰ ਰਹੇ ਹਾਂ ਜਿਸ ਤਰ੍ਹਾਂ ਮਨਸੁਖ ਸ਼ਾਹੂਕਾਰ ਦੇ ਤਾਈਂ ਸ਼ਿਵਨਾਵ ਰਾਜੇ ਨੇ ਬੇਨਤੀ ਕੀਤੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਤੂੰ ਨਿਹਾਲ ਹੋਇਆ ਹੈ ਬਖਸ਼ਿਸ਼ ਹੋਈ ਹੈ ਇਸ ਤਰ੍ਹਾਂ ਮੈਨੂੰ ਵੀ ਨਾਲ ਲੈ ਕੇ ਚੱਲ ਸਤਿਗੁਰੂ ਦੇ ਦਰਸ਼ਨ ਕਰਾ ਉਹਨਾਂ ਤੋਂ ਸਭ ਉਪਦੇਸ਼ ਦੀ ਬਖਸ਼ਿਸ਼ ਕਰਾ ਤਾਂ ਕਿ ਮੈਂ ਵੀ ਤੇਰੇ ਵਾਂਗ ਨਿਹਾਲ ਹੋਵਾਂ ਸੋ ਮਨਸੁਖ ਸ਼ਾਹੂਕਾਰ ਨੇ ਉਸ ਵੇਲੇ ਸਪਸ਼ਟ ਹੀ ਕਹਿ ਦਿੱਤਾ ਹੈ ਵੀ ਮੇਰੇ ਨਾਲ ਜਾਏਗਾ ਤਾਂ ਦੂਰ ਦੇਸ਼ ਹੈ ਸਮਾਂ ਬਹੁਤ ਲੱਗ ਜਾਏਗਾ ਅਤੇ ਜੇ ਇੱਥੇ ਬੈਠਾ ਤੂੰ ਪ੍ਰੇਮ ਨਾਲ ਸਤਿਗੁਰੂ ਨੂੰ ਚੇਤੇ ਕਰੇ ਸਤਿਗੁਰੂ ਅੰਤਰਜਾਮੀ ਹੈ ਫਿਰ ਛੇਤੀ ਆ ਕੇ ਤੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਸਕਦੇ ਨੇ ਫਿਰ ਉਸਨੇ ਕਿਹਾ ਕਿ ਵੀ ਗੁਰੂ ਨਾਨਕ ਸਾਹਿਬ ਜੀ ਇਹ ਹਨ ਮੈਂ ਉਹਨਾਂ ਦੀ ਪ੍ਰੀਖਿਆ ਕਰਾਂਗੇ ਕਵਾਂ ਕਿਵੇਂ ਕਰਾਂਗਾ ਉਹਨਾਂ ਦਾ ਸਰੀਰ ਦਾ ਲਿਬਾਸ ਕਿਹੋ ਜਿਹਾ ਉਹਨਾਂ ਦੀ ਜਾਤ ਕੀ ਹੈ ਗੋਤ ਕੀ ਹੈ ਰੋਜ਼ ਸਵੇਰੇ ਭਾਈ ਮਨ ਸਿੰਘ ਸ਼ਾਹੂ ਕਰ ਲਏ, ਕਹਿੰਦੇ ਵੀ ਜਾਤ ਤਾਂ ਉਹਨਾਂ ਦੀ ਖੱਤਰੀ ਹੈ ਅਤੇ ਗੋਤ ਉਹਨਾਂ ਦਾ ਬੇਦੀਆਂ ਬੰਸ ਹੈ, ਬਾਕੀ ਜਿਹੜਾ ਲਿਬਾਸ ਹੈ ਉਹ ਰਾਹੀਂ ਤਾਂ ਪਰਖਣਾ ਔਖਾ ਹੀ ਹੈ, ਕਿਉਂਕਿ ਮੌਜ ਦੇ ਮਾਲਕ ਹੈ। ਹਾਂ, ਜਿਹੋ ਜਿਹਾ ਕੋਈ ਜੀ ਕਰਦਾ ਉਹ ਦੂਸਰਿਆਂ ਨੂੰ ਉਤਾਰਨ ਵਾਸਤੇ ਉਹੋ ਜਿਹੇ ਸਰੀਰ 'ਤੇ ਭੁੱਖ ਧਾਰ ਲੈਂਦੇ ਹੈ, ਉਹੋ ਜਿਹੇ ਕੱਪੜੇ ਪਹਿਨ ਲੈਂਦੇ ਆ, ਕੋਈ ਖਾਹਿਸ਼ ਨਹੀਂ ਉਹਨਾਂ ਦਾ ਭੇਕ ਹੈਗਾ, ਇਹੀ ਹੈ। ਬਾਕੀ ਤੂੰ ਬਾਹਰਾਂ ਨੂੰ ਸੁਚੇਤ ਨੂੰ ਯਾਦ ਕਰ, ਆਪੇ ਆ ਕੇ ਤੈਨੂੰ ਦਰਸ਼ਨ ਦੇਣਗੇ, ਅਤੇ ਤੈਨੂੰ ਕੋਈ ਪਰਖਣ ਵਾਸਤੇ ਕੋਈ ਬਹੁਤਾ ਕਠਿਆਈ ਔਖਿਆਈ ਨਹੀਂ ਹੋਵੇਗੀ, ਕਿਉਂਕਿ ਉਹਨਾਂ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ, ਇਸ ਕਰਕੇ ਪਰਖ ਕਰਨੀ ਕੋਈ ਬਹੁਤੀ ਔਖੀ ਨਹੀਂ ਹੈ। ਇਸ ਤਰ੍ਹਾਂ ਇਹ ਮਨਸੁਖ ਸ਼ਾਹੂਕਾਰ ਨੇ ਕਹਿ ਕੇ ਸਤਿਗੁਰੂ ਦੇ ਸ਼ਬਦ ਲਿਖਾ ਦਿੱਤੇ, ਇਸ ਨੂੰ ਇਹ ਪੜ੍ਹਨ ਲੱਗ ਪਿਆ, ਯਾਦ ਕਰਨ ਲੱਗ ਪਿਆ। ਆ ਫਿਰ ਸੌਦਾ ਪੱਤਾ ਵੇਚ ਕੇ ਲਾਹੌਰ ਵੱਲ ਨੂੰ ਪਰਤ ਆਇਆ, ਅਤੇ ਬਾਅਦ ਵਿੱਚ ਫਿਰ ਬਾਣੀ ਪੜ੍ਹਦਾ ਹੈ, ਮਹਾਰਾਜ ਨੂੰ ਪ੍ਰੇਮ ਨਾਲ ਯਾਦ ਕਰਦਾ, ਬੇਨਤੀਆਂ ਕਰਦਾ ਹੈ, ਸ਼ਿਵਨਾਭ ਰਾਜਾ ਵੀ ਛੇਤੀ ਆ ਕੇ ਦਰਸ਼ਨ ਦਿਓ ਜੀ। ਜਦੋਂ ਪ੍ਰੇਮ ਦੀ ਖਿੱਚ ਪਈ ਹੈ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲਾ ਮਰਦਾਨਾ ਨੂੰ ਕਿਹਾ ਕਿ ਆਪਾਂ ਸ਼ਹਿਰ ਦੇ ਬਹਾਨੇ ਧਰਤੀ ਦੇਖੀਏ, ਕਿਤੇ ਕੋਈ ਭੇਸ ਵਾਲਾ ਕਿਹੋ ਜਿਹੀ ਬੋਲੀਆਂ ਵਾਲਾ ਹੈ। ਅਤੇ ਇਸੇ ਤਰ੍ਹਾਂ ਕਈ ਲੋਕ ਭਗਤੀ ਕਰਨ ਵਾਲੇ ਹਨ, ਕਈ ਮਨਮੁਖ ਜੇ ਸਾਖਤ ਜੇ ਹਨ, ਕੋਈ ਜਿੱਥੇ ਦੈਂਤੀ ਰਹਿੰਦੇ ਉੱਥੇ ਹੀ ਇਹੋ ਜਿਹੀ ਵੀ ਧਰਤੀ ਹੈਗੀ ਹੈ, ਕਿੱਥੇ ਇਹੋ ਜਿਹੀ ਵੀ ਧਰਤੀ ਹੈ ਜਿੱਥੇ ਵੇਦਾਂ ਸ਼ਾਸਤਰਾਂ ਦੀ ਕਥਾ ਵਾਰਤਾ ਹੁੰਦੀ ਹੈ। ਉਹ ਚੱਲ ਪਈ ਵਾਲਾ ਵਰਦਾਨਾ, ਆਪਾਂ ਸ਼ੈਲ ਬਹਾਨੇ ਦੇ ਬਹਾਨੇ ਪਰਮੇਸ਼ਰ ਦੀ ਰਚਨਾ ਨੂੰ ਦੇਖੀਏ। ਇਹਨਾਂ ਨੇ ਸੱਤ ਵਜੇ ਨਿਕਿਆ, ਤਿਆਰ ਹੋ ਗਏ। ਜਦੋਂ ਮਾਤਾ ਪਿਤਾ ਨੂੰ ਪਤਾ ਚੱਲਿਆ ਵੀ ਮਹਾਰਾਜ ਆ ਰਹੇ ਹੈ, ਫਿਰ ਝਟਪਟ ਰਾਏ ਬੁਲਾਰ ਕੋਲ ਜਾ ਕੇ ਕਿਹਾ ਜਿਵੇਂ ਕਿਵੇਂ ਹੁੰਦਾ ਮਹਾਰਾਜ ਨੂੰ ਇੱਥੇ ਰੱਖੋ, ਜਾਣ ਨਾ ਦਿਓ। ਰਾਏ ਬੁਲਾਰ ਜੀ ਨੇ ਬੇਨਤੀ ਕਰਕੇ ਭਾਈ ਅਮੇਦੇ ਦਾਸ ਰਾਹੀਂ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾ ਲਿਆ। ਫਿਰ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਕਿ ਮਹਾਰਾਜ ਜਾਂ ਤਾਂ ਇਹ ਮਾਂ ਪਿਓ ਨੂੰ ਗਿਆਨ ਦੀ ਬਖਸ਼ਿਸ਼ ਕਰ ਦਿਓ, ਇਹਨਾਂ ਦਾ ਮੋਹ ਮੇਟ ਦਿਓ, ਅਤੇ ਨਹੀਂ ਤਾਂ ਫਿਰ ਮਹਾਰਾਜ ਇਹਨਾਂ ਦੇ ਕੋਲ ਰਹੋ। ਮੋਹ ਬਚਾ ਕੇ ਮਹਾਰਾਜ ਘਬਰਾ ਜਾਂਦੇ ਆ, ਦੁਖੀ ਹੁੰਦੇ ਆ, ਵਿਛੋੜਾ ਕਰਕੇ ਔਖੇ ਹੁੰਦੇ। ਗੁਰੂ ਮਹਾਰਾਜ ਕਹਿੰਦੇ ਰਾਏ ਬੁਲਾਰ ਰਹਿਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਜਿੱਥੇ ਕਰਤਾਰ ਲਿਜਾਵੇ ਉੱਥੇ ਜਾਣਾ ਪੈਣਾ ਹੀ ਹੈ, ਬਾਕੀ ਜਿਹੜਾ ਮੋਹ ਹੈ ਜਾਂ ਅਗਿਆਨ ਦੇ ਨਾਸ ਦੀ ਤੂੰ ਗੱਲ ਕਰਦਾ ਹੈ, ਇਹ ਕਿਸੇ ਸਮੇਂ ਇਹਨਾਂ ਨੂੰ ਹੋ ਹੀ ਜਾਏਗਾ, ਗਿਆਨ ਹੋ ਜਾਏਗਾ, ਅਗਿਆਨ ਨਾਸ ਹੋ ਜਾਏਗਾ, ਮੋਹ ਵੀ ਚੁੱਕਿਆ ਜਾਏਗਾ, ਉਹ ਸਮੇਂ ਅਨੁਸਾਰ ਸਾਰਾ ਕੁਛ ਹੋਵੇਗਾ। ਇਸ ਤਰ੍ਹਾਂ ਦੇ ਬਚਨ ਬਿਲਾਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਏ ਬੁਲਾਰਨੀ ਨੂੰ ਕਹੇ। ਇੱਕ ਮਾਤਾ ਤ੍ਰਿਪਤਾ ਜੀ ਵੀ ਬੈਠੇ ਹੈ, ਕਾਲੂ ਪਿਤਾ ਵੀ ਕੋਲ ਬੈਠਾ, ਚਾਚਾ ਲਾਲੂ ਵੀ ਬੈਠਾ ਹੈ। ਇਹ ਮਹਾਰਾਜ ਤੋਂ ਬਚਨ ਸੁਣ ਕੇ ਜਿਵੇਂ ਰਾਏ ਬੁਲਾਰ ਨੇ ਇਹਨਾਂ ਨੂੰ ਕੁਝ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਕੋਈ ਮਨੁੱਖ ਨਹੀਂ ਹੈ ਅਤੇ ਨਾ ਸਾਡੇ ਹੱਥ ਵਿੱਚ ਹੈ ਵੀ ਅਸੀਂ ਜਿਵੇਂ ਜੀ ਕਰੀਏ ਇਹਨਾਂ ਨੂੰ ਫੜ ਕੇ ਰੱਖ ਲਈਏ ਮੱਲੋ ਮੱਲੀ, ਇਹ ਤਾਂ ਸੁਤੰਤਰ ਆਜ਼ਾਦ ਹੈ। ਸੋ ਇਸ ਕਰਕੇ ਇਹਨਾਂ ਦਾ ਤੁਸੀਂ ਬਹੁਤਾ ਪਿੱਛਾ ਜਾ ਨਾ ਕਰੋ, ਮੋਹ ਵਿੱਚ ਆ ਕੇ ਬਹੁਤੇ ਔਖੇ ਜੇ ਨਾ ਹੋਵੋ, ਤੀਰਥ ਧਾਰ ਕੇ ਆਪਣੇ ਘਰ ਬੈਠੋ, ਇਹ ਤਾਂ ਪਰਮੇਸ਼ਰ ਦਾ ਅਵਤਾਰ ਤੁਹਾਡੇ ਘਰ ਆ ਗਿਆ ਗੁਰੂ ਨਾਨਕ ਰੂਪ ਧਾਰਨ ਕਰਕੇ। ਜਿਵੇਂ ਰਾਏ ਬੁਲਾਰ ਦੀ ਹੁਣ ਗਿਆਨ ਦੀ ਅੱਖ ਖੁੱਲ੍ਹੀ ਸੀ, ਗੁਰੂ ਨਾਨਕ ਖੁਦਾਈ ਦਿਸ ਰਹੇ ਸੀ, ਫਿਰ ਉਸ ਭਾਵਨਾ ਨਾਲ ਹੀ ਇਸ ਨੇ ਸਪਸ਼ਟ ਵਚਨ ਕਹੇ ਰਾਏ ਬੁਲਾਰ ਨੇ। ਜਿਸ ਤਰ੍ਹਾਂ ਮਹਾਰਾਜ ਨੇ ਵੀ ਇਹ ਵੀ ਕਿਹਾ ਸੀ ਵੀ ਗਿਆਨ ਵੀ ਇਹਨਾਂ ਨੂੰ ਹੋ ਜਾਏਗਾ, ਮੋਹ ਵੀ ਮਿਟ ਜਾਏਗਾ, ਉਹ ਵੀ ਵਚਨ ਜਿਵੇਂ ਆਪ ਜੀ ਨੇ ਪੂਰਾ ਕੀਤਾ ਸੀ, ਅੱਜ ਦੇ ਇਤਿਹਾਸ ਵਿੱਚ ਹੀ ਪ੍ਰਸੰਗ ਆ ਰਿਹਾ। ਜਿਵੇਂ ਮਾਂ ਪਿਓ ਦਾ ਮੋਹ ਮੇਟ ਕੇ ਗਿਆਨ ਦੀ ਬਖਸ਼ਿਸ਼ ਕਰਕੇ ਸ਼ਾਂਤ ਕਰਕੇ ਆਪ ਚੱਲੇ ਇੱਥੋਂ, ਉਹ ਪ੍ਰਸੰਗ ਆਉਂਦਾ ਆਪਾਂ ਸੁਣੀਏ ਜੀ। ਕਾਲੂ ਲਾਲੂ ਰਾਏ ਨੇ, ਉਹ ਸਵੇਰੇ ਜਿਹੜਾ ਰਾਏ ਬੁਲਾ ਰਿਹਾ ਉਸਨੇ, ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਾਲੂ ਜੀ ਹਨ, ਇਹਨਾਂ ਦੇ ਛੋਟੇ ਭਰਾ ਲਾਲੂ ਜੀ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਹਨ। ਸਮਝਾਏ ਬਹੁ ਭਾਂਤ, ਇਹਨਾਂ ਨੂੰ ਕਹਿੰਦੇ ਰਾਏ ਬੁਲਾਰ ਨੇ ਬਹੁਤ ਕੁਛ ਕਹਿ ਕੇ ਸਮਝਾਇਆ ਬੁਝਾਇਆ ਹੈ। ਸ੍ਰੀ ਨਾਨਕ ਪੂਰਨ ਪੁਰਖ, ਕਿਹਾ ਵੀ ਹੈ ਕਾਲੂ ਹੈ ਤ੍ਰਿਪਤਾ, ਗੁਰੂ ਨਾਨਕ ਸਾਹਿਬ ਜੀ ਪੂਰਨ ਪੁਰਖ ਹੈ, ਪਰਮੇਸ਼ਵਰ ਬਖਿਆਤ। ਇਹ ਤਾਂ ਪ੍ਰਗਟ ਹੀ ਗੁਰੂ ਨਾਨਕ ਦੇ ਵਿੱਚ ਰੂਪ ਦੇ ਵਿੱਚ ਪਰਮੇਸ਼ਵਰ ਕਹਿੰਦੇ ਵਿਚਰ ਰਿਹਾ, ਤੁਹਾਡੇ ਘਰ ਵਿੱਚ ਆਇਆ ਹੋਇਆ। ਪੁੰਨ ਵੱਡੇ ਪੂਰਬ ਜਨਮ, ਹੇ ਕਾਲੂ ਹੇ ਤ੍ਰਿਪਤਾ, ਪਿਛਲੇ ਜਨਮਾਂ ਦੇ ਤੁਹਾਡੇ ਕੋਈ ਬਹੁਤ ਪੁੰਨ ਕੀਤੇ ਨੇ ਤੁਮਨੇ ਕੋਏ, ਪਿਛਲੇ ਜਨਮਾਂ ਵਿੱਚ ਬਹੁਤੇ ਕੋਈ ਪੁੰਨ ਦਾਨ ਤੁਸਾਂ ਨੇ ਕੀਤੇ, ਜਿਸ ਫਲ ਤੇ ਅਸ ਸੁਤ ਪਾਇਓ, ਇਹਨਾਂ ਪੁੰਨਾਂ ਦੇ ਫਲ ਕਰਕੇ ਤੁਹਾਡੇ ਘਰ ਵਿੱਚ ਇਹੋ ਜਿਹਾ ਗੁਰੂ ਨਾਨਕ ਸਾਹਿਬ ਵਰਗਾ ਸਪੁੱਤਰ ਹੋ ਗਿਆ ਹੈ। ਸਹਿਜੇ ਸੁਭ ਗਤ ਹੋਏ, ਇਸ ਕਰਕੇ ਤੁਹਾਡੀ ਤਾਂ ਸੁਤੇ ਸੁਤੀ ਕਲਿਆਣ ਹੋ ਜਾਣੀ, ਮੁਕਤੀ ਹੋ ਜਾਣੀ ਹੈ। ਧੰਨ ਧੰਨ ਪੁੰਨ ਧੰਨ ਤੁਮ, ਇਹ ਵੀ ਕਾਲੂ ਤੂੰ ਵੀ ਧੰਨ, ਹੇ ਮਾਤਾ ਤ੍ਰਿਪਤਾ ਤੂੰ ਵੀ ਧੰਨ ਪੁਨਾ, ਕੁੱਲ ਉਧਾਰ ਸਭ ਕੀਨ, ਇਹ ਤਾਂ ਹੈ ਜਪ ਤਪ ਕਮਾਈ ਕਰਕੇ ਇਹੋ ਜਿਹਾ ਗੁਰੂ ਨਾਨਕ ਵਰਗਾ ਕਰੇ ਪੁੱਤਰ ਲੈ ਕੇ ਸਾਰੀ ਆਪਣੀ ਕੁਲ ਦਾ ਉਧਾਰ ਕਰ ਲਿਆ ਹੈ। ਰਿਦੈਨ ਭਰ ਮੋਹ ਤਨਕ ਭਰ, ਰਾਏ ਬੁਲਾਰ ਕਹਿੰਦਾ ਹੈ ਕਾਲੂ ਹੈ ਮਾਤਾ ਤ੍ਰਿਪਤਾ, ਹਿਰਦੇ ਵਿੱਚ ਥੋੜੇ ਮਾਤਰ ਵਿੱਚ ਵੀ ਤੁਸੀਂ ਭਰਮ ਨਾ ਕਰੋ। ਭੇ ਜਗ ਬੰਧਨ ਹੀਨ, ਹਾਂ ਸੰਸਾਰ ਦੇ ਜਿਹੜੇ ਬੰਧਨ ਤੁਹਾਡੇ ਤਾਂ ਇਹਨਾਂ ਦੇ ਘਰੇ ਅਵਤਾਰ ਹੋਣ ਕਰਕੇ ਨਾਸ ਹੋ ਗਏ ਆ ਸਾਰੇ। ਸੋਰ ਠਾ ਚਿਤ ਕੀ ਚਿੰਤ ਬਿਦਾਰ, ਇਸ ਕਰਕੇ ਕਾਲੂ ਤ੍ਰਿਪਤਾ ਆਪਣੀ ਚਿੰਤਾ ਚਿਦੀ ਚਿੰਤਾ ਨੂੰ ਨਾਸ ਕਰਦੇ ਹੋ। ਕਰੋ ਕਾਜ ਨਿਜ ਸਾਧਨ ਕੋ, ਆਪਣੇ ਜਿਹੜਾ ਘਰ ਦਾ ਕੰਮ ਧੰਦਾ ਹੈ ਉਹ ਤੁਸੀਂ ਆਪੇ ਕਰੋ, ਕਰਾਵੋ ਰਲ ਮਿਲ ਕੇ ਦੋਵੇਂ ਜੀ। ਲਖੋ ਸੱਤ ਅਵਤਾਰ, ਜਿਹੜੇ ਗੁਰੂ ਨਾਨਕ ਸਾਹਿਬ ਤੁਹਾਡੇ ਘਰੇ ਆਏ ਤਾਂ ਤੁਸੀਂ ਸੱਤ ਚਿਤ ਆਨੰਦ ਸਰੂਪ ਵਾਹਿਗੁਰੂ ਦਾ ਅਵਤਾਰ ਜਾਣ ਲਓ। ਤੇ ਰਾਖਨ ਕਿਹ ਕਰ ਨਹੀਂ, ਉਸ ਗੁਰੂ ਨਾਨਕ ਪਰਮੇਸ਼ਰ ਨੂੰ ਕਹਿੰਦੇ ਇਹਨਾਂ ਘਰੇ ਰੱਖ ਲੈਣਾ, ਇਹ ਨਾ ਤੁਹਾਡੇ ਹੱਥ ਦੀ ਗੱਲ ਹੈ ਨਾ ਮੇਰੇ ਹੱਥ ਵਿੱਚ ਦੀ ਗੱਲ ਹੈ। ਸਵਈਆ ਧੀਰ ਧਰੀ ਸੁਣ ਆਏ ਗਏ ਘਰ, ਇਸ ਤਰ੍ਹਾਂ ਰਾਏ ਬੁਲਾਰ ਤੋਂ ਗੱਲਬਾਤ ਸੁਣ ਕੇ ਮਾਤਾ ਪਿਤਾ ਨੇ ਧੀਰ ਧਾਰ ਲਈ ਹੈ ਤੇ ਮਹਾਰਾਜ ਵੀ ਨਾਲ ਹੀ ਘਰ ਵਿੱਚ ਚੱਲ ਕੇ ਆ ਗਏ। ਨਾ ਦੇ ਭੋਜਨ ਕੇ ਹਿਤ ਮਾਤ ਬੁਲਾਵੇ, ਭੋਜਨ ਤਿਆਰ ਹੋ ਗਿਆ, ਮਾਤਾ ਜੀ ਆਵਾਜ਼ ਮਾਰ ਕੇ ਬੁਲਾ ਰਹੇ ਹੈ ਗੁਰੂ ਨਾਨਕ ਸਾਹਿਬ ਭੋਜਨ ਛਕ ਲਓ ਜੀ। ਆਵੋ ਤਾਤ ਅਚੋ ਉੱਠ ਕੇ, ਹੇ ਮੇਰੇ ਸੁਪੁੱਤਰ ਪਣਗ ਤੋਂ ਉੱਠ ਕੇ ਰਸੋਈ ਵਿੱਚ ਆ ਜਾਓ, ਗਰਮ ਗਰਮ ਭੋਜਨ ਛਕ ਲਓ ਜੀ। ਗਮਨੈ ਢਿੱਗ ਮਾਤ ਆਹਾਰ ਕੁਖਾਵੇ, ਆਵਾਜ਼ ਸੁਣ ਕੇ ਮਾਤਾ ਦੇ ਕੋਲ ਚਲੇ ਜਾਂਦੇ, ਰਸੋਈ ਵਿੱਚ ਬੈਠ ਕੇ ਭੋਜਨ ਛਕ ਲੈਂਦੇ ਹਨ। ਹੇਰਤ ਹੈ ਕਮਲਾਨਨ ਕੋ, ਮਾਤਾ ਗੁਰੂ ਨਾਨਕ ਸਾਹਿਬ ਜੀ ਦੇ ਕਵਲ ਵਰਗੇ ਖੜੇ ਹੋਏ ਮੁਖ ਨੂੰ ਵੇਖਦੇ ਹਨ। ਸੁਖ ਪਾਏ ਹਿਰਦੈ ਜਨਨੀ ਬਲ ਜਾਵੇ, ਮਾਤਾ ਸੁਖ ਪਾ ਰਹੀ ਹੈ ਤੇ ਇਸੇ ਤਰ੍ਹਾਂ ਬੁਲਹਾਰ ਕੁਰਬਾਨ ਜਾਰੀ ਸਦਕੇ ਹੋ ਰਹੀ ਹੈ। ਤਾਤ ਨ ਜੋਰ ਹਮਾਰ ਚੱਲੇ ਕੁਛ, ਭੋਜਨ ਛਕਾ ਕੇ ਬੁਲਹਾਰ ਕੁਰਬਾਨ ਹੋ ਕੇ ਫਿਰ ਮੁੱਖੋਂ ਬੋਲੀ, ਹੇ ਸੁਪੁੱਤਰ ਗੁਰੂ ਨਾਨਕ, ਮੇਰੇ ਮਾਂ ਦਾ ਤੁਹਾਡੇ ਉੱਪਰ ਕੋਈ ਬਲਤਾ ਚੱਲਦਾ ਨਹੀਂ ਹੈ, ਆਪ ਕਰੋ ਵਿਦ ਜਾ ਮਨ ਭਾਵੈ, ਕਿਉਂਕਿ ਜਿਵੇਂ ਤੁਹਾਨੂੰ ਪਾਉਂਦਾ ਹੈ ਉਸ ਤਰ੍ਹਾਂ ਦਾ ਤਰੀਕਾ ਕਰ ਲਓ ਤੇ ਕਰ ਦੋ। ਦੋਹਰਾ ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ, ਉਸ ਵੇਲੇ ਜਦੋਂ ਮਾਂ ਨੇ ਉਹ ਕਿਹਾ ਉਸ ਵੇਲੇ ਆਪ ਜੀ ਨੇ ਮਿਹਰ ਦੀ ਨਿਗਾਹ ਕਰਕੇ ਚੰਗਾ ਜਿਹੜਾ ਬਚਨ ਹੈ ਕਹਿ ਕਹਿ ਹਨ ਅਗਿਆਨ, ਚੰਗਾ ਬਚਨ ਕਹਿ ਕੇ ਮਾਂ ਦਾ ਜਿਹੜਾ ਅਗਿਆਨ ਨਾਸ ਕਰਸਟਿਆ ਹੈ, ਦ੍ਰਿੜ ਬੰਧਨ ਜਗ ਮਿਟ ਗਏ, ਸੰਸਾਰ ਦੇ ਵਿੱਚ ਜਿਹੜੇ ਪੱਕੇ ਬੰਧਨ ਸੀ ਨਾ ਇਹਨੂੰ ਨੂੜੀ ਪਈ ਸੀ ਮਾਂ ਮੋਹ ਮਮਤਾ ਵਿੱਚ, ਸਭ ਖਤਮ ਕਰ ਦਿੱਤੇ ਹਨ, ਭਈ ਯੋਗ ਨਿਰਵਾਨ, ਉਸੇ ਵੇਲੇ ਮਾਤਾ ਕਹਿੰਦੇ ਮੁਕਤੀ ਦੇ ਯੋਗ ਹੋ ਗਈ ਹੈ ਵੀ ਹੁਣ ਮੈਂ ਮੇਰੀ ਕਲਿਆਣ ਹੋ ਗਈ, ਇਹਨੂੰ ਪਤਾ ਚੱਲ ਗਿਆ ਹੈ। ਸਵੈਯਾ ਮਾਤਕ ਦੇ ਸੰਤੋਖ ਉੱਠੇ, ਇਸ ਤਰ੍ਹਾਂ ਮਾਤਾ ਨੂੰ ਗਿਆਨ ਰਾਹੀਂ ਜਿਹੜਾ ਸੰਤੋਖ ਹੈ ਜਿਹੋ ਜਿਹਾ ਲੱਭ ਜਾਏ, ਉਹ ਜਿਹਾ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸ਼ਖਸ ਰਹਿਣਾ, ਉਹ ਜੋ ਹੋਵੇ ਸੰਤੁਸ਼ਟ ਰਹਿਣਾ, ਮਾਤਾ ਨੂੰ ਗਿਆਨ ਰਾਹੀਂ ਸੰਤੋਖ ਦੇ ਕੇ ਪ੍ਰਸੰਨ ਕਰਕੇ ਉੱਠ ਖੜੋਤੇ ਆਪ ਜੀ। ਹੁਣ ਤਾਤ ਆਇਓ ਕਹਿ ਕਹਿ ਸਮਝਾਵੇ, ਇਹਨੇ ਨੂੰ ਫਿਰ ਪਿਓ ਆ ਗਿਆ, ਉਹ ਕਹਿ ਕਹਿ ਕੇ ਮਾਰਾ ਨੂੰ ਸਮਝਾਉਣ ਲੱਗਿਆ ਹੈ। ਜਾਨਹ ਜਉ ਕਰੀਏ ਨਿਜ ਕਾਰਜ, ਗੁਰੂ ਨਾਨਕ ਸਾਹਿਬ ਸੁਪੁੱਤਰ, ਜਿਵੇਂ ਤੁਸੀਂ ਜੀਵ ਚੰਗਾ ਜਾਣਦੇ ਉਸ ਤਰ੍ਹਾਂ ਕੰਮ ਕਰ ਕਰਾ ਲਿਆ ਕਰੋ। ਮੋਹ ਕਹਿਨੂ ਕਬ ਲੋਬਨ ਆਵੇ, ਹੁਣ ਤੁਸੀਂ ਉਮਰ ਕਰਕੇ ਵੱਡੇ ਹੋ ਗਏ ਆ, ਮੈਂ ਬਜ਼ੁਰਗ ਹੋ ਗਿਆ ਹਾਂ, ਮੇਰਾ ਹੁਣ ਕਹਿਣਾ ਬਜ਼ੁਰਗਾਂ ਦਾ ਕਿੱਥੋਂ ਕੁ ਤੱਕਰ ਤੁਹਾਨੂੰ ਬਣਿਆਏਗਾ, ਕਿੱਥੋਂ ਕੁ ਤੱਕਰ ਮੈਂ ਤੁਹਾਨੂੰ ਆਖੀ ਜਾਵਾਂਗਾ। ਏਕ ਤੂੰ ਤਾਂਤ ਹੁਤੋ ਹਮਰੇ ਘਰ, ਕਿਉਂਕਿ ਹੇ ਗੁਰੂ ਨਾਨਕ ਸਾਹਿਬ ਮੇਰੇ ਘਰ ਦੇ ਵਿੱਚ ਤੁਸੀਂ ਇੱਕੋ ਇੱਕ ਹੀ ਇੱਕ ਸਪੁੱਤਰ ਹੋ। ਛੋਰ ਚੱਲੇ ਇਹ ਕਿਉਂ ਮਨ ਭਾਵੈ, ਮੈਨੂੰ ਬਾਪੂ ਨੂੰ ਤੁਸੀਂ ਇਕੱਲਾ ਛੱਡ ਕੇ ਚਲੇ ਜਾਏ, ਇਹੋ ਜਿਹੀ ਗੱਲ ਭਲਾ ਤੁਹਾਨੂੰ ਪੁੱਤਰ ਕਿਵੇਂ ਚੰਗੀ ਲੱਗ ਰਹੀ ਹੈ। ਔਰ ਕਹੈ ਬਹੁ ਭਾਂਤਨ ਕੇ ਬਚ, ਕੱਲ ਜੀ ਹੋਰ ਤਰ੍ਹਾਂ ਤਰ੍ਹਾਂ ਦੇ ਗੱਲਾਂ ਬਾਤਾਂ ਕਰਦਾ ਕਹਿੰਦਾ ਹੈ। ਧਾਮ ਰਹਿ ਹਿਰਦਾ ਬਿਰ ਮਾਵੈ, ਜਿਵੇਂ ਮਹਾਰਾਜ ਘਰੇ ਰਹਿ ਪੈਣ, ਇਸ ਤਰ੍ਹਾਂ ਦਿਲ ਜਾ ਪਰਚਾਉਂਦਾ ਸਤ ਗੁਰੂ ਦਾ। ਦੇਖ ਦਇਆ ਦ੍ਰਿਸ਼ਟੀ ਪਿਤ ਕੀ ਦਿਸ਼, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਮੇਰ ਦੀ ਦਇਆ ਦੀ ਨਿਗਾਹ ਨਾਲ ਦੇਖ ਕੇ ਪਿਤਾ ਦੀ ਤਰਫ, ਮੋਹ ਹਨੇ ਉਪਮਾ ਭਲ ਆਈ, ਪਿਓ ਦਾ ਵੀ ਮੋਹ ਕਹਿੰਦੇ ਖਤਮ ਕਰਦਾ ਗਿਆਨ ਮਿਲਦਾ ਹੈ। ਕਵੀ ਕਹਿੰਦੇ ਬੜੀ ਚੰਨੀ ਉਕਮਾ ਮੇਰੇ ਮਨ ਵਿੱਚ ਆਈ ਹੈ। ਜਿਉ ਬਹਿਰੀ ਖਗ ਕੋ ਝਪਟਾਤ, ਇਸ ਤਰ੍ਹਾਂ ਜਿਹੜਾ ਸ਼ਿਕਾਰੀ ਪੰਛੀ ਬਹਿਰੀ ਹੁੰਦਾ, ਉਹ ਪੰਛੀ ਨੂੰ ਕਹਿੰਦੇ ਝਪਟ ਜੀ ਮਾਰਦਾ ਹੁੰਦਾ ਹੈ। ਦਬਾਏ ਕਦੇਤ ਨਹੀਂ ਉਕਸਾਈ, ਜਦੋਂ ਪੰਜਾ ਜਾ ਮਾਰਦਾ ਝਪਟ ਜੀ ਮਾਰ ਜਾ ਬਹਿਰੀ ਸ਼ਿਕਾਰੀ ਪੰਛੀ, ਕਹਿੰਦੇ ਉਹ ਪੰਛੀ ਨੂੰ ਫਿਰ ਹਿੱਲਣ ਨੀ ਦਿੰਦਾ, ਤਾਂ ਨੀ ਕਿਸੇ ਕੁਛ ਕਰਨ ਨੀ ਦਿੰਦਾ ਹੈ। ਸ਼ਾਂਤ ਭਈ ਮਨ ਫੇਰ ਕਹਿਓ ਨਹ, ਇਸੇ ਤਰ੍ਹਾਂ ਮਹਾਰਾਜ ਨੇ ਕਹਿੰਦੇ ਬਹੁ ਮੇਰ ਦੀ ਨਿਗਾਹ ਕਰਕੇ ਐਸਾ ਮੋਹ ਮਿਟਿਆ ਹੈ, ਇਹ ਬਸ ਮਨ ਨੂੰ ਸ਼ਾਂਤੀ ਹੋ ਗਈ, ਕਾਲੂ ਜੀ ਦੇ ਮੁੜ ਕੇ ਨੀ ਫਿਰ ਇਸ ਨੇ ਕੁਝ ਕਹਿਣਾ ਕੀਤਾ। ਦੂਸ਼ਣ ਹੋਏ ਰਹਿਓ ਸੁਖ ਪਾਈ, ਕਿਉਂਕਿ ਸੁਖ ਪਾ ਰਿਹਾ ਹੈ ਤੇ ਚੁੱਪ ਹੋ ਰਿਹਾ ਹੈ, ਪਤਾ ਚੱਲ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਹਨ। ਪੌੜ ਰਹੇ ਪਰ ਅੰਕ ਕੇ ਉੱਪਰ, ਮਾਂ ਪਿਆ ਨੂੰ ਗਿਆਨ ਕਰਕੇ ਮੋਹ ਮੇੜ ਕੇ ਫਿਰ ਮਾਰਾ ਪਣਗ ਉੱਪਰ ਲੇਟ ਰਹੇ ਹਨ। ਸ੍ਰੀ ਗੁਰੂ ਨਾਨਕ ਜੀ ਗਤ ਦਾਈ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਜੋ ਗੁਰੂ ਨਾਨਕ ਸਾਹਿਬ ਮੁਕਤੀ ਦੇਣ ਵਾਲੇ ਹਨ ਸਭ ਨੂੰ, ਨੀਂਦ ਬਸੀ ਹੋਏ ਸੋਏ ਰਹੇ ਤਬ, ਗੁਰੂ ਨਾਨਕ ਸਾਹਿਬ ਜੀ ਨੀਂਦ ਬਸ ਹੋ ਕੇ ਪਣਗ ਦੇ ਉੱਤੇ ਸੌ ਰਹੇ, ਜਾਮਨ ਜਾਮ ਰਹੀ ਜਬ ਜੀ, ਜਦੋਂ ਪੈਰ ਕਰਾਤ ਬਾਕੀ ਰਹਿ ਗਈ, ਆਲਸ ਸ਼ੋਰ ਉੱਠੇ ਕਰੁਣਾ ਨਿਧ, ਕਿਰਪਾ ਦੇ ਖਜ਼ਾਨਾ ਆਲਸ ਦਿੱਦਰ ਨੂੰ ਛੱਡ ਕੇ ਜੁੱਲਾ ਜਾ ਪਰੇ ਸਿਰ ਕੇ ਉੱਠ ਖੜੋਤੇ, ਦਾਸਨ ਕੇ ਸੁਖ ਦਾ ਸਭ ਹੀ, ਜੋ ਆਪਣੇ ਦਾਸਾਂ ਸੁਖ ਦੇ ਸੇਵਕਾਂ ਨੂੰ ਹਮੇਸ਼ਾ ਸੁਖ ਦੇਣ ਵਾਲੇ ਦਾਤੇ ਹਨ, ਨਾਨਕ ਹੇਤ ਨਾਨਕ ਹੇਤ ਚੱਲੇ ਉੱਠ ਬਾਹਰ, ਇੱਕ ਪਹਿਰ ਰਾਤ ਰਹਿੰਦਿਆਂ ਤਿੰਨ ਘੰਟੇ ਰਾਤ ਰਹਿੰਦਿਆਂ ਇਸ਼ਨਾਨ ਕਰਨ ਵਾਸਤੇ ਆਪ ਨਗਰ ਤੋਂ ਬਾਹਰ ਨੂੰ ਚੱਲੇ ਹਨ। ਚੰਦ ਕੀ ਜੌਨ ਦਿਪੈ ਤਬ ਹੀ, ਜਦੋਂ ਕਹਿੰਦੇ ਚੰਦਰਮਾ ਦੀ ਜਿਹੜੀ ਜਮ ਚਾਨਣੀ ਉਹ ਪ੍ਰਕਾਸ਼ ਕਰ ਰਹੀ ਹੈ, ਤਿਉਂ ਭਗਤੀ ਪ੍ਰਕਾਸ਼ਨ ਕੋ, ਇਸੇ ਤਰ੍ਹਾਂ ਕਹਿੰਦੇ ਚੰਦ ਦੀ ਚਾਨਣੀ ਵਾਂਗੂ ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਸਭ ਦੇਸ਼ ਵਿਦੇਸ਼ ਚੱਲੇ ਅਬ ਹੀ, ਮਨ ਵਿੱਚ ਫੁਰਨਾ ਜਾ ਕੀਤਾ ਵੀ ਹੁਣ ਦੇਸਾਂ ਪ੍ਰਦੇਸਾਂ ਨੂੰ ਚੱਲੀਏ, ਉਪ ਹਰਠ ਚੱਲੇ ਨਹ ਕੋਏ, ਮਹਾਰਾਜ ਜਦੋਂ ਬਾਹਰ ਚਲੇ ਗਏ ਆ ਖੂਹ ਤੇ ਹਟ ਹੁਟ ਕੋਈ ਚੱਲ ਨੀ ਰਿਹਾ ਹੈ, ਫਿਰੇ ਇੱਕ ਦੋ ਤਬੈ ਗਤ ਦਾਈ, ਇੱਕ ਦੋ ਖੂਹਾਂ ਤੇ ਫਿਰੇ ਤਰਿਆ ਕੋਈ ਹਟ ਨੀ ਚੱਲ ਰਿਹਾ, ਮੁਕਤੀ ਦਾਤੇ ਸਤਿਗੁਰੂ ਜੀ ਨੇ, ਨੀਰ ਨ ਪਾਵਤ ਭੇ ਕਤ ਹੂੰ, ਜਦੋਂ ਇਸ਼ਨਾਨ ਕਰਨ ਵਾਸਤੇ ਕਿਤੋਂ ਵੀ ਪਾਣੀ ਨਾ ਪਾਇਆ ਜਲ ਨਾ ਮਿਲਿਆ, ਤੇਹ ਕਾਲ ਵਿਖੇ ਮੁਖ ਬਾਨੀ ਆਈ, ਸਵੇਰੇ ਆਪਣੇ ਮੁਖ ਤੋਂ ਇਸ ਤਰ੍ਹਾਂ ਦੇ ਜਿਹੜੇ ਬਚਨ ਕਹਿੰਦੇ ਆਏ ਹਨ ਮੁਖੋ ਇਸਾਂ ਦੇ ਬੱਚੇ ਨਿਕਲੇ ਹਨ, ਕੋ ਸਰੋਵਰ ਨਾ ਹੈ। ਕਹਿੰਦੇ ਵੀ ਦੇਖੋ ਸਾਡੇ ਨਗਰ ਵਿੱਚ ਨਾ ਬਾਹਰ ਕਿਤੇ ਇਹੋ ਜਿਹਾ ਸਰੋਵਰ ਨੀ ਹੈਗਾ। ਨਗਰੀ ਬਿਨ ਨੀਰ ਨਕੂਪ ਚਲਾਈ, ਸਾਡਾ ਨਗਰ ਤਾਂ ਪਾਣੀ ਤੋਂ ਬਗੈਰ ਹੈ, ਨਾ ਕੋਈ ਇੱਥੇ ਖੂਹ ਤੇ ਹੱਟ ਚੱਲਦਾ, ਨਾ ਕੋਈ ਇੱਥੇ ਸਰੋਵਰ ਹੈ, ਇਸ਼ਨਾਨ ਕਿੱਥੇ ਕਰੀਏ ਬਈ। ਜਾਗਤ ਰਾਏ ਬੁਲਾਰ ਸੁਣੀ, ਹੁਣ ਟਿਕੀ ਰਾਤ ਹੈ ਤੇ ਰਾਏ ਬੁਲਾਰ ਜੀ ਨੇ ਇਹ ਆਵਾਜ਼ ਸਤਿਗੁਰਾਂ ਦੀ ਸੁਣ ਲਈ ਹੈ। ਤੇਹ ਕਾਲ ਵਿਖੇ ਮਨ ਇਉਂ ਠਹਿਰਾਈ, ਇਸੇ ਵੇਲੇ ਸੁਣ ਕੇ ਮਨ ਦੇ ਵਿੱਚ ਰਾਏ ਬੁਲਾਰ ਨੇ ਇਉਂ ਪੱਕੀ ਧਾਰੀ ਹੈ, ਨਾਨਕ ਨਾਮ ਸਰੋਵਰ ਲਾਵਾਂ। ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਮੈਂ ਕਹਿੰਦੇ ਸੋਹਣਾ ਇੱਥੇ ਸਰੋਵਰ ਲਾ ਦੇਵਾਂ, ਬਣਾ ਦੇਵਾਂ। ਉਠਤ ਭੋਰ ਇਹ ਮਨ ਆਨ, ਕਹਿੰਦੇ ਸਵੇਰੇ ਉੱਠ ਤੇ ਮਨ ਦੇ ਵਿੱਚ ਇਹੀ ਖਿਆਲ ਲਿਆਂਦਾ ਕਿ ਮਹਾਰਾਜ ਦੇ ਨਾਂ ਤੇ ਮੈਂ ਸਰੋਵਰ ਬਣਵਾ ਦੇਵਾਂ। ਜਾਨਤ ਭਾ ਨਿਜ ਕੋ ਕਿਰਤਾਰਥ, ਆਪਣੇ ਆਪ ਨੂੰ ਕਹਿੰਦੇ ਰਾਏ ਬੁਲਾਰ ਕਿਰਤਾਰ ਸਮਝਾਨਣ ਲੱਗਿਆ, ਸਫਲ ਜਾਨਣ ਲੱਗਿਆ ਹੈ। ਲਾਏ ਤੜਾਗ ਹਿਰਦੇ ਬਿਗ ਸਨ, ਮਹਾਰਾਜ ਦੇ ਨਾਂ ਤੇ ਕਹਿੰਦੇ ਤਲਾ ਜਾ ਲਾਉਣ ਵਾਸਤੇ ਬਹੁਤ ਖੁਸ਼ ਹੋ ਰਿਹਾ ਹੈ। ਸੁਖ ਨਵਾਏ ਤਹਾਂ ਝਟਤੀ, ਕਹਿੰਦੇ ਹੁਣ ਉਸ ਸਮੇਂ ਦਾ ਹਾਕਮ ਸੀ, ਝਟ ਦੇ ਕੇ ਛੇਤੀ ਦੇ ਕੇ ਉਹ ਤਲਵਾਰ ਖਲਵਾ ਖੁਨਵਾ ਦਿੱਤਾ, ਪਟਵਾ ਦਿੱਤਾ ਹੈ। ਤਿੰਨ ਈਖਦ ਮੈਂ ਘਰ ਤਿਆਰ ਸੁਜਾਨਾ, ਸਿਆਣੇ ਨੇ ਥੋੜੇ ਜਿਹੇ ਦਿਨਾਂ ਵਿੱਚ ਹੀ ਉਹ ਕਹਿੰਦੇ ਤਲਾ ਤਿਆਰ ਕਰਵਾ ਦਿੱਤਾ। ਕੱਚਾ ਤਲਾ ਹੁੰਦਾ ਹੈ, ਜੇ ਪ੍ਰਕਰਮੀਆਂ ਪੌੜੀਆਂ ਪੱਕੀਆਂ ਹੋ ਜਾਣ ਫਿਰ ਉਸ ਨੂੰ ਸਰੋਵਰ ਕਿਹਾ ਜਾਂਦਾ ਹੈ। ਅਬਲਾ ਇਸ਼ਨਾਨ ਪੁਨੀਤ, ਕਵੀ ਜੀ ਕਹਿੰਦੇ ਹੈ ਹੁਣ ਤੱਕ ਉਹ ਜਿਹੜਾ ਤਲਾ ਹੈ ਜਾਂ ਸਰੋਵਰ ਹੁਣ ਤਾਂ ਪੱਕਾ ਬਣਿਆ, ਕਹਿੰਦੇ ਉਹ ਇਸ਼ਨਾਨ ਵਾਸਤੇ ਪਵਿੱਤਰ ਤਿਆਰ ਹੈ। ਕਰੇ ਤੇਹ ਠਾਂ ਤੇਹ ਪਾਪ ਪਰਨ, ਉੱਥੇ ਜਾ ਕੇ ਇਸ਼ਨਾਨ ਹੁਣ ਕਰ ਲੈਂਦਾ ਉਹਦੇ ਪਾਪ ਨਾਸ ਹੋ ਜਾਂਦੇ ਹਨ। ਦੋਹਰਾ ਮੁਝ ਕੋ ਲਇਓ ਬੁਲਾਏ ਤਬ, ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਬੁਲਾ ਲਿਆ, ਕਰਵਾਇਓ ਇਸ਼ਨਾਨ। ਇਸ ਤਰ੍ਹਾਂ ਮੈਨੂੰ ਬੁਲਾ ਕੇ ਕਹਿੰਦੇ ਵੀ ਆ ਰਾਏ ਬੁਲਾਰ ਨੇ ਸਰੋਵਰ ਬਣਾਇਆ, ਤਲਾਬ ਬਣਾਇਆ, ਆਪਾਂ ਇਸ਼ਨਾਨ ਕਰਾਈਏ, ਮੈਨੂੰ ਵੀ ਕਰਵਾਇਆ, ਮਰਦਾਨੇ ਨੂੰ ਵੀ ਕਰਵਾਇਆ। ਆਲੇ ਮਿਲ ਕਰ ਸਤਿਗੁਰੂ, ਉਦੋਂ ਬਾਅਦ ਸਤਿਗੁਰਾਂ ਨੇ ਆਪਣੇ ਮਾਂ ਪਿਓ ਨੂੰ ਘਰ ਵਿੱਚ ਜਾ ਕੇ ਮਿਲ ਜੁਲ ਕੇ ਨੋ ਪੁੰਨ ਪ੍ਰਸਥਾਨ, ਕਹਿੰਦੇ ਉਸ ਤੋਂ ਫਿਰ ਨਗਰ ਤੋਂ ਚਾਲੇ ਮਾਰ ਤੇ ਸਵਈਆ ਦੋਏ ਮਹੂਰਤ ਜਾਮਨ ਤੇ, ਜਦੋਂ ਪਾਰ ਜਿਹੜੀ ਰਾਤ ਹੈ ਕਹਿੰਦੇ ਦੋ ਮਹੂਰਤ ਰਹਿ ਗਈ, ਮਹੂਰਤ ਦੋ ਘੜੀਆਂ ਦਾ ਹੁੰਦਾ ਹੈ, ਇਸ ਕਰਕੇ ਦੋ ਤੇ ਦੋ ਚਾਰ ਘੜੀਆਂ ਦਾ ਸਮਾਂ ਬਣ ਗਿਆ। ਜਦੋਂ ਚਾਰ ਘੜੀਆਂ ਰਾਤ ਰਹਿ ਰਹੀ ਸੀ ਉਸ ਵੇਲੇ ਹੇਠਾਂ ਦੋ ਘੜੀਆਂ ਲਿਖੇ, ਇਸ ਕਰਕੇ ਉਹ ਪਾਸੇ ਮਹੂਰਤ ਦੋ ਘੜੀਆਂ ਦਾ ਹੁੰਦਾ, 48 ਮਿੰਟਾਂ ਦੇ ਸਮੇਂ ਨੂੰ ਮਹੂਰਤ ਕਹਿੰਦੇ, ਇਸ ਕਰਕੇ ਚਾਰ ਘੜੀਆਂ ਦਾ ਸਮਾਂ ਜਦੋਂ ਰਿਹਾ ਹੈ ਸੀ। ਗੁਰੂ ਨਾਨਕ ਜੀ ਤਾਂ ਬਕੀਨ ਪਿਆਨਾ, ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਕਹਿੰਦੇ ਰਾਏ ਭੋਏ ਦੀ ਤਲਵੰਡੀ ਆਪਣੇ ਅਵਤਾਰ ਧਾਰਨ ਵਾਲੇ ਸਥਾਨ ਤੋਂ ਚਾਲਾ ਮਾਰਿਆ। ਸੰਗ ਚੱਲੇ ਸੁਖ ਸਾਗਰ ਪੈ ਜੁਗ, ਸੁਖ ਸਾਗਰ ਕੇ ਜੁਗ। ਹਾਂ ਕਵੀ ਭਾਈ ਬਾਲਾ ਜੀ ਕਹਿੰਦੇ ਅਸੀਂ ਦੁਮੇ ਜਾਣੇ ਜੋ ਸੁਖਾਂ ਦੇ ਸਮੁੰਦਰ ਸਤਿਗੁਰੂ ਨਾਂ ਦੇ ਚੱਲ ਪਏ। ਮੈਂ ਪੁੰਨ ਔਰ ਚੱਲਿਓ ਮਰਦਾਨਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਿੰਘ ਤਾਂ ਮੈਂ ਸੀ, ਮਹਾਰਾਜ ਨਾਲ ਦੂਜਾ ਮਰਦਾਨਾ ਚੱਲ ਪਿਆ। ਚੇਤ ਆਨੰਦ ਸਤੰਗ ਸੁਖ ਕੰਦ, ਨਾਨਕ ਸਾਹਿਬ ਜੀ ਕੈਸੇ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ, ਸਤ ਸਰੂਪ ਹੈ, ਸੁਖਾਂ ਦੇ ਬੁੱਧਲ ਹਨ। ਗੋਬਿੰਦ ਮੁਕੰਦ ਸਦਾ ਦੁੱਖ ਹਨ, ਹਮੇਸ਼ਾ ਗੋਬਿੰਦ ਰੂਪ ਇੰਦਰੀਆਂ ਦੇ ਪ੍ਰਕਾਸ਼ਕ ਹਨ, ਮੁਕਤੀ ਦਾਤੇ, ਸਦਾ ਦੁੱਖਾਂ ਦੇ ਨਾਸ ਕਰਤੇ ਹਨ। ਤਾਂ ਗੁਰ ਕੇ ਪਦ ਪੰਕਜ ਉਪਰ, ਕਵੀ ਸੰਤ ਸਿੰਘ ਦੇ ਕਹਿੰਦੇ ਹਨ ਹੇ ਸਰੋਤਾ ਜਨੋ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾ ਕਮਲਾਪੁਰ ਜਾਤ ਸਦੀਵ ਕਵੀ ਕਵੀ ਕੁਰਬਾਨ ਕਵੀ ਸੰਤੋਖ ਸਿੰਘ ਇਹ ਵੀ ਕਹਿੰਦੇ ਮਹਾਰਾਜ ਦੇ ਚਰਨਾ ਕਮਲਾਂ ਤੋਂ ਸਦਕੇ ਜਾਂਦਾ ਹਮੇਸ਼ਾ ਦੋਹਰਾ ਮੰਦ ਮੰਦ ਗਤ ਸੁੰਦਰੀ ਗੁਰੂ ਮਹਾਰਾਜ ਦੇ ਚਰਨਾਂ ਦੀ ਜਿਹੜੀ ਗਤੀ ਹੈ ਟੋਰ ਹੈ ਬੜੀ ਸੁੰਦਰ ਹੌਲੀ ਹੌਲੀ ਹੈ ਸਹਿਜ ਸਹਿਜ ਚੱਲਦੇ ਪਦ ਪਦਵੀ ਪਰ ਪਾਏ ਆਪਣਾ ਜਿਹੜਾ ਪਵਿੱਤਰ ਚਰ ਪੈ ਰਸਤੇ ਉੱਪਰ ਪਾਰੇ ਮੈਂ ਪੁਨ ਮਰਦਾਨਾ ਦੋ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇੱਕ ਤਾਂ ਮੈਂ ਦੂਸਰੇ ਨਾਲ ਮਰਦਾਨਾ ਜੀ ਸਤਿਗੁਰ ਪਿੱਛੇ ਜਾਏ ਅਸੀਂ ਦੋਵੇਂ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੇ ਸੀ ਚੌਪਈ ਹੇਤ ਭਗਤ ਸਰਤਾ ਵਿਸਤਾਰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਭਗਤੀ ਰੂਪੀ ਨਦੀ ਹੈ ਉਹ ਫੈਲਾਉਣ ਵਾਸਤੇ ਹਰ ਪਾਸੇ ਨਾਨਕ ਰਾਏ ਜਗਤ ਨਿਸਤਾਰਨ ਗੁਰੂ ਨਾਨਕ ਸਾਹਿਬ ਜੀ ਜੋ ਰਾਜਾ ਰੂਪ ਹੈ ਸੰਸਾਰ ਨੂੰ ਪਾਲ ਲੰਘਾਉਣ ਵਾਸਤੇ ਸੁਥਲ ਭਇਓ ਤਿਹ ਜੋ ਮਨ ਨੀਵਾ ਕਹਿੰਦੇ ਜਿਹੜਾ ਮਨ ਨੀਵਾ ਹੈ ਇਹ ਹੋਣਾ ਹੈ ਨਾ ਇਹ ਭਗਤੀ ਰੂਪੀ ਜਿਹੜੀ ਨਦੀ ਹੈ ਉਸ ਵਾਸਤੇ ਬੜਾ ਚੰਗਾ ਸੋਹਣਾ ਥਾਂ ਸਮਝੋ ਚਾਹੇ ਕੀਰਤਨ ਨੀਰਸ ਦੀਵਾ ਇਹ ਭਗਤੀ ਰੂਪੀ ਨਦੀ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਕੀਰਤਨ ਕਰਨਾ ਜਸ ਕਰਨਾ ਹੈ ਇਹ ਜਲ ਭਰਿਆ ਹੋਇਆ ਹਮੇਸ਼ਾ ਨਾਮ ਸਿਫਤ ਸੁੱਠ ਉੱਠਤ ਤਰੰਗਾ ਜਿਹੜੀ ਪ੍ਰੇਮ ਨਾਲ ਨਾਮ ਦੀ ਸਿਰ ਸਲਾਘਾ ਕਰਨੀ ਇਹ ਮਾਨੋ ਭਗਤੀ ਰੂਪੀ ਨਦੀ ਵਿੱਚ ਸੋਹਣੀਆਂ ਛੱਲਾਂ ਲਹਿਰਾਂ ਉੱਠਣੀਆਂ ਹਨ ਨਿਕਸਨ ਥਾਨ ਜਾਸ ਸਤ ਸੰਗਾ ਭਗਤੀ ਰੂਪੀ ਜਿਹੜੀ ਨਦੀ ਹੈ ਉਹ ਪਹਾੜ ਦਾ ਜਿੱਥੇ ਸੋਮਾ ਹੁੰਦਾ ਉੱਥੋਂ ਨਿਕਲਦੀ ਹੁੰਦੀ ਹੈ ਨਦੀ ਕਹਿੰਦੇ ਇੱਧਰ ਜਿਹੜੀ ਸਾਧ ਸੰਗਾ ਤਾਂ ਇਹ ਸੋਮੇ ਵਾਂਗ ਹੈ ਸੰਸਾਰ ਇੱਕ ਪਹਾੜ ਵਾਂਗ ਹੈ ਸਤਸੰਗਤ ਦਾ ਸਥਾਨ ਇਹ ਸੋਮੇ ਵਾਲਾ ਥਾਂ ਹੈ ਇੱਥੋਂ ਇਹ ਭਗਤੀ ਰੂਪੀ ਥਾਂ ਤੋਂ ਭਗਤੀ ਸਾਧ ਸੰਗਤ ਰੂਪੀ ਥਾਂ ਤੋਂ ਭਗਤੀ ਰੂਪੀ ਹੈ ਜਿਹੜੀ ਨਦੀ ਨਿਕਲ ਰਹੀ ਹੈ ਭ੍ਰਮ ਅਗਿਆਨ ਅਧਿਕ ਦ੍ਰਿੜ ਕੂਲਾ ਨਦੀ ਦੇ ਦੋ ਕਿਨਾਰੇ ਹੁੰਦੇ ਬੜੇ ਤਕੜੇ ਉੱਚੇ ਮਜ਼ਬੂਤ ਇੱਧਰ ਭਰਮ ਤੇ ਅਗਿਆਨ ਜਿਹੜੇ ਬੜੇ ਪੱਕੇ ਦ੍ਰਿੜ ਕਿਨਾਰੇ ਹਨ ਤਿਨ ਹੈ ਨਿਕੰਦਨ ਕੋ ਅਨੁਕੂਲਾ ਕਿਤੇ ਨਦੀ ਚੱਲਦੀ ਹੁੰਦੀ ਹੈ ਨਾ ਤੇ ਉਹ ਕਿਨਾਰਿਆਂ ਨੂੰ ਢਾਉਂਦੀ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਜਿਹੜੇ ਭਰਮ ਤੇ ਅਗਿਆਨ ਰੂਪੀ ਕਿਨਾਰੇ ਇਹਨਾਂ ਨੂੰ ਢਾਉਣ ਵਾਸਤੇ ਬੜੀ ਅਨੁਕੂਲ ਹੈ ਬਹੁਤ ਤਕੜੀ ਪ੍ਰਵਾਹ ਵਾਲੀ ਹੈ ਭਗਤੀ ਰੂਪੀ ਨਦੀ ਖਰੇ ਬਿਟਪ ਕਲ ਮਲ ਕਲ ਕਾਲਾ ਜਿਵੇਂ ਨਦੀ ਦੇ ਕਿਨਾਰੇ ਦਰਖਤ ਖੜੋਤੇ ਹੁੰਦੇ ਹੈ ਤੇ ਜਦੋਂ ਪੱਕਾ ਪ੍ਰਵਾਹ ਜਾ ਚੱਲਦਾ ਤੇ ਫਿਰ ਜਿਹੜੇ ਦਰਖਤ ਉਹ ਜੜ੍ਹਾਂ ਤੋਂ ਟੁੱਟ ਟੁੱਟ ਕੇ ਡਿੱਗੀ ਜਾਂਦੇ ਇਸ ਤਰ੍ਹਾਂ ਕਹਿੰਦੇ ਭਰਮ ਤੇ ਅਗਿਆਨ ਰੂਪੀ ਕਿਨਾਰਿਆਂ ਤੇ ਜਿਹੜੇ ਕਲਯੁਗ ਦੇ ਸਮੇਂ ਦੇ ਬੜੇ ਬੜੇ ਪਾਪ ਹੈ ਇੱਕ ਗ੍ਰਸਤ ਖੜੋਤੇ ਹਨ ਮੂਲ ਉਖਾਰਹਿ ਬੇਗ ਵਿਸਾਲਾ ਭਗਤੀ ਰੂਪੀ ਜਿਹੜੀ ਨਦੀ ਉਹਨਾਂ ਨੂੰ ਕਹਿੰਦੇ ਜੜ੍ਹਾਂ ਤੋਂ ਹੀ ਕਹਿੰਦੇ ਪੁੱਟ ਕੇ ਸਿੱਟਣ ਵਾਲੀ ਇਹਦਾ ਜਿਹੜਾ ਪ੍ਰਵਾਹ ਹੈ ਬੇਗ ਹੈ ਪ੍ਰਵਾਹ ਹੈ ਮੂਲੋਂ ਜੜ੍ਹਾਂ ਤੋਂ ਪੁੱਟ ਕੇ ਸਿਰ ਦੇਣ ਵਾਲਾ ਹੈ ਸਤਿਗੁਰ ਸਿੱਖ ਜਲ ਜੰਤ ਅਪਾਰਾ ਇਸੇ ਤਰ੍ਹਾਂ ਨਦੀ ਵਿੱਚ ਜਲ ਜੰਤੂ ਹੁੰਦੇ ਹੈ ਸਤਿਗੁਰੂ ਦੇ ਜਿਹੜੇ ਸਿੱਖ ਹੈ ਇਹ ਕਹਿੰਦੇ ਜਲ ਜੰਤੂਆਂ ਵਾਂਗ ਬੇਅੰਤ ਵਿਛੜਹਿ ਨਹੀਂ ਲੀਨ ਸੁਖ ਭਾਰਾ ਭਗਤੀ ਰੂਪੀ ਨਦੀ ਤੋਂ ਕਿਤੇ ਵਿਛੜਦੇ ਨੀ ਵੱਖਰੇ ਨਹੀਂ ਹੁੰਦੇ ਹਨ ਭਾਰਾ ਸੁਖ ਲੈਂਦੇ ਭਗਤੀ ਰੂਪੀ ਨਦੀ ਵਿੱਚ ਪ੍ਰਵੇਸ਼ ਹੋ ਕੇ ਦੋਹਰਾ ਪ੍ਰੇਮ ਬੇਗ ਪਰਵਾਹ ਤੇ ਭਗਤੀ ਰੂਪੀ ਨਦੀ ਦਾ ਜਿਹੜਾ ਕਹਿੰਦੇ ਪ੍ਰਵਾਹ ਹੈ ਜਿਹੜਾ ਕਹਿੰਦੇ ਪ੍ਰੇਮ ਦੀ ਤੀਬਰਤਾ ਹੈ ਯਾਨੀ ਤਰਤ ਬੜਾ ਭਾਰੀ ਤਕੜਾ ਪ੍ਰੇਮ ਹੈ ਇਹ ਪ੍ਰਵਾਹ ਹੈ ਭਗਤੀ ਰੂਪੀ ਨਦੀ ਦਾ ਮਾਇਆ ਕਾਈ ਹੀਨ ਜਿਵੇਂ ਕਹਿੰਦੇ ਪਾਣੀ ਦੇ ਵਿੱਚ ਨਦੀ ਦੇ ਵਿੱਚ ਕਾਈ ਜੀ ਹੁੰਦੀ ਜਾਲਾਸ਼ੋਈ ਜੀ ਹੁੰਦੀ ਹੈ ਇੱਧਰ ਕਹਿੰਦੇ ਜਿਹੜੀ ਭਗਤੀ ਰੂਪੀ ਦੀ ਮਾਇਆ ਰੂਪੀ ਸ਼ੋਈ ਤੋਂ ਇਹ ਜਲੇ ਤੋਂ ਰਹਿਤ ਚਰਨ ਕਮਲ ਕੋ ਧਿਆਨ ਜੋ ਗੁਰੂ ਨਾਨਕ ਸਾਹਿਬ ਦੇ ਚਰਨਾ ਕਮਲਾਂ ਦਾ ਧਿਆਨ ਕਰਨਾ ਹੈ ਸੀਤਲਤਾ ਸੁਖ ਲੀਨ ਇਹੀ ਕਹਿੰਦੇ ਸੀਤਲਤਾ ਹੀ ਹੈ ਠੰਡ ਠੰਡ ਠੰਡੀ ਠੰਡ ਠੰਡੀ ਹੈ ਤੇ ਇਸ ਤਰ੍ਹਾਂ ਸੁਖਾਂ ਦੇ ਵਿੱਚ ਲੀਨ ਕਰਨ ਵਾਲੀ ਭਗਤੀ ਰੂਪੇ ਨਦੀ ਹੈ। ਚੌਪਈ ਸਹਿਜ ਸਰੂਪ ਸਿੰਧ ਸਮੁਹਾਈ, ਨਦੀ ਕਹਿੰਦੇ ਸਮੁੰਦਰ ਦੇ ਸਾਹਮਣੇ ਨੂੰ ਜਾਂਦੀ ਹੁੰਦੀ। ਇਸੇ ਤਰ੍ਹਾਂ ਇਹ ਭਗਤੀ ਰੂਪੀ ਜਿਹੜੀ ਨਦੀ ਹੈ ਉਹ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਸਮੁੰਦਰ ਵਾਂਗ ਹੈ, ਉਹਦੇ ਸਾਹਮਣੇ ਨੂੰ ਜਾ ਰਹੀ ਹੈ, ਵਾਹਿਗੁਰੂ ਵੱਲ ਨੂੰ ਇਹ ਲਿਜਾ ਰਹੀ ਆਪ ਜਾ ਰਹੀ ਹੈ ਭਗਤੀ ਰੂਪੀ ਨਦੀ। ਮਿਲੀ ਜਾਏ ਇਸ ਥਿਰਤਾ ਪਾਈ, ਵਾਹਿਗੁਰੂ ਰੂਪੀ ਸਮੁੰਦਰ ਵਿੱਚ ਜਾ ਕੇ ਭਗਤੀ ਰੂਪੀ ਨਦੀ ਨੇ ਟਿਕਾ ਪਾ ਲਿਆ ਪਰਾ ਭਗਤੀ ਰੂਪ ਹੋ ਕੇ। ਜਨਮ ਮਰਨ ਕੋ ਬਾਹਰ ਨ ਫੇਰਾ, ਹਾਂ ਜਿਸ ਤਰ੍ਹਾਂ ਕਹਿੰਦੇ ਵੀ ਜਿਹੜੀ ਸਮੁੰਦਰ ਵਿੱਚ ਜਾ ਨਦੀ ਨੇੜੇ ਫਿਰ ਉਹ ਨਹੀਂ ਭਟਕਦੀ। ਇਧਰ ਜਿਹੜਾ ਭਗਤੀ ਕਰਦਾ ਬ੍ਰਹਮ ਰੂਪੀ ਸਮੁੰਦਰ ਵਿੱਚ ਜਾ ਮਿਲਦਾ ਉਹਨੂੰ ਜੰਮਣ ਮੰਨਦਾ, ਮੁੜ ਕੇ ਫਿਰ ਚੇਰਾ ਨਹੀਂ ਹੁੰਦਾ, ਚੱਕਰ ਨਹੀਂ ਹੁੰਦਾ ਹੈ। ਅਡੋਲ ਸੁਖ ਭਇਓ ਘਨੇਰਾ, ਇਸ ਤਰ੍ਹਾਂ ਜਿਹੜੀ ਉਹ ਨਦੀ ਅਡੋਲ ਹੋ ਜਾਂਦੀ। ਇਸੇ ਤਰ੍ਹਾਂ ਇੱਧਰ ਵੀ ਉਹਨੂੰ ਵੀ ਅਡੋਲ ਹੋਣ ਨੂੰ ਬੜਾ ਭਾਰੀ ਸੁੱਖ ਹੋਇਆ ਹੈ। ਕਾਲ ਕਾਮ ਕੋ ਡਰ ਨਹਿ ਜਿਹਵਾ, ਐਸੀ ਭਗਤੀ ਰੂਪੀ ਜਿਹੜੀ ਨਦੀ ਹੈ ਜਿਹੜਾ ਇਹਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਉਹਨੂੰ ਕਹਿੰਦੇ ਕਾਲ ਦਾ ਮੌਤ ਦਾ ਮੌਤ ਰੂਪੀ ਤਵਿਸ਼ ਮੌਤ ਰੂਪੀ ਜਿਹੜੀ ਧੁੱਪ ਹੈ ਇਹਦਾ ਕੋਈ ਡਰ ਨਹੀਂ ਹੁੰਦਾ ਹੈ। ਸਰਤਾ ਸੰਗ ਪਹੁੰਚ ਗਏ ਤਿਹਵਾ, ਹਾਂ ਭਗਤੀ ਰੂਪੀ ਨਦੀ ਦੇ ਸਹਿਤ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਪਹੁੰਚੇ ਹਨ। ਜਿਨ ਐਸੀ ਸਰਤਾ ਬਰ ਤਿਆਗੀ, ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਐਸੀ ਜਿਹੜੀ ਭਗਤੀ ਰੂਪੀ ਨਦੀ ਸਤਿਗੁਰੂ ਨੇ ਚਲਾਈ ਸ੍ਰੇਸ਼ਟ ਜਿਨ੍ਹਾਂ ਨੇ ਸ਼ਰਤੀ ਨਹੀਂ ਭਗਤੀ ਕੀਤੀ। ਬਿਗ ਤ੍ਰਿਸ਼ਨਾ ਜਗ ਭਰਮ ਹੈ ਅਭਾਗੀ, ਉਹ ਤਾਂ ਭਾਗੇ ਪੁਰਸ਼ ਸੰਸਾਰ ਦੇ ਵਿੱਚ ਜਿਵੇਂ ਮਿਰਗ ਤ੍ਰਿਸ਼ਨਾ ਜਲ ਦੇ ਵਿੱਚ ਭਰਮ ਦਾ ਰੇਤੇ ਆਸਾਨ ਪੜ ਬਣਦਾ ਹੈ, ਇਸ ਤਰ੍ਹਾਂ ਸੰਸਾਰ ਰੇਤੇ ਵਾਂਗ ਹੈ ਇਹਦੇ ਵਿੱਚ ਭੜਕੀ ਜਾਂਦੇ ਹਨ ਦੁਖੀ ਹੋਈ ਜਾਂਦੇ ਹਨ। ਸ੍ਰੀ ਨਾਨਕ ਸਰਤਾ ਬਿਸਤਾਰੀ, ਇਉਂ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਰੂਪੀ ਜਿਹੜੀ ਨਦੀ ਫਲਾਣਾ ਕੀਤੀ। ਜਹਾਂ ਤਹਾਂ ਪਸਰੀ ਬਰਬਾਰੀ, ਜਿੱਥੇ ਕਿੱਥੇ ਹੀ ਕਥਾ ਕੀਰਤਨ ਰੂਪੀ ਜਲ ਜਿਹੜਾ ਸ੍ਰੇਸ਼ਟ ਇਹਦੇ ਸਹਿਤ ਫੈਲ ਗਈ। ਵੱਡੇ ਭਾਗ ਤੇ ਪ੍ਰਾਪਤ ਹੋਈ, ਜਿਹਦੇ ਕੋਈ ਵੱਡੇ ਭਾਗ ਹੁੰਦੇ ਉਹਨੂੰ ਭਗਤੀ ਰੂਪੀ ਜਿਹੜੀ ਨਦੀ ਹੈ ਪ੍ਰਾਪਤ ਹੁੰਦੀ ਹੈ। ਕਵ ਸੰਤੋਖ ਸਿੰਘ ਸਿਮਰੇ ਸੋਈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਜੋ ਭਗਤੀ ਰੂਪੀ ਨਦੀ ਨੂੰ ਫਰਾਰਨ ਵਾਲੇ ਹੈ ਉਹਨਾਂ ਨੂੰ ਇਹ ਯਾਦ ਕਰ ਰਿਹਾ ਹੈ। ਦੋਹਰਾ ਸ੍ਰੀ ਗੁਰ ਚਰਨ ਧਿਆਨ ਤਰ, ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦਾ ਧਿਆਨ ਹੈ ਇਹ ਬੜਾ ਭਾਰੀ ਕਹਿੰਦੇ ਬਿਰਸ਼ ਵਾਂਗ ਹੈ। ਪ੍ਰੇਮ ਨੀਰ ਤਿਹ ਪਾਏ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਇਹ ਧਿਆਨ ਰੂਪੀ ਬਿਰਸ਼ ਨੂੰ ਜੇ ਆਪਣੇ ਵੱਲੋਂ ਪ੍ਰੇਮ ਕਰਨ ਨੂੰ ਪਾਣੀ ਪਾਈਏ ਬਹੁਤਾ। ਕਵਿਤਾ ਕੁਸਮ ਪ੍ਰਫੁੱਲ ਹੀ, ਇਹ ਕਵਿਤਾ ਰੂਪੀ ਫੁੱਲ ਲੱਗ ਜਾਂਦੇ ਹਨ। ਇਸ ਤਰ੍ਹਾਂ ਭਾਵ ਉੱਥੇ ਕਥਾ ਫਿਰ ਜਿਹੜੀ ਕਵਿਤਾ ਸਫੁਰਨ ਹੋਣ ਲੱਗ ਜਾਂਦੀ। ਬਹੁਤੇ ਜਿਹੜੇ ਫੁੱਲ ਹੈ ਕਵਿਤਾ ਰੂਪ ਖਿੜ ਜਾਂਦੇ ਲੱਗ ਜਾਂਦੇ, ਬਹੁਤ ਹੀ ਕਵਿਤਾ ਸਫੁਰਨ ਹੋਣ ਲੱਗ ਪਾਉਂਦੀ ਹੈ। ਸਫਲ ਅਰਥ ਸਮਦਾਇ, ਇਸੇ ਤਰ੍ਹਾਂ ਕਵਿਤਾ ਵਿੱਚ ਜਿਹੜੇ ਕੋਈ ਅਰਥ ਹਨ ਉਹ ਕਹਿੰਦੇ ਬੜੇ ਭਾਰੀ ਚੰਗੇ ਫਲ ਹਨ ਸੁਖਦਾਈ ਬੇਅੰਤ। ਸ੍ਰੀ ਬਾਲਾ ਸੰਦੁਰ ਵਾਚ ਭੁਜੰਗ ਪਰਿਆਤ ਛੰਦ, ਚੱਲੇ ਪੰਥ ਨਾਥੰ ਭਏ ਦੋਨ ਸਾਥਾ, ਦੋਨੇ ਨਾਲ ਹਨ ਤੇ ਇਸ ਤਰ੍ਹਾਂ ਗੁਰੂ ਨਾਨਕ ਮਾਲਕ ਰਸਤੇ ਵੀ ਚੱਲ ਪਏ। ਦਇਆ ਸਿੰਧ ਰੂਰੀ ਭਨੈ ਗਿਆਨ ਗਾਥਾ, ਦਇਆ ਦੇ ਸਮੁੰਦਰ ਰਸਤੇ ਵਿੱਚ ਜਾਂਦੇ ਹੁਣ ਗਿਆਨ ਦੀਆਂ ਬੜੀਆਂ ਗਾਥਾਵਾਂ ਕਥਾਵਾਂ ਭਾਈ ਬਾਲਾ ਤੇ ਮਰਦਾਨਾ ਨੂੰ ਕਹਿੰਦੇ ਸੁਣਾਉਂਦੇ ਹਨ। ਗਏ ਧਾਮ ਲਾਲੋ ਗੋਬਿੰਦੰ ਮੁਕੰਦਾ, ਗੋਬਿੰਦ ਰੂਪ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਉਹ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਫੇਰ ਚਲੇ ਗਏ ਮਨਾਬਾਦ ਕਰੀ ਬੰਦਨਾ ਹੇਰ ਬਾਢਿਓ ਆਨੰਦਾ ਲਾਲੋ ਨੀ ਦੇਖ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਮਹਾਰਾਜ ਨੂੰ ਆਇਆ ਦੇਖ ਕੇ ਬੜਾ ਆਨੰਦ ਵਧਿਆ ਹੈ ਦਸਾਇਓ ਪ੍ਰਿਯੰਕ ਵਸਾਏ ਹੁਲਾਸੰ ਉਸੇ ਵੇਲੇ ਮਹਾਰਾਜ ਵਾਸਤੇ ਪਣਗ ਡਰਾਇਆ ਤੇ ਖੁਸ਼ ਹੋ ਕੇ ਸਤਿਕਾਰ ਨਾਲ ਪਣਗ ਉੱਪਰ ਸਤਿਗੁਰਾਂ ਨੂੰ ਬਿਠਾਇਆ ਇਸ ਨੇ ਮਨੋ ਪਾਨ ਕੀ ਨੰਗ ਅਮੀ ਭੂਰ ਪਿਆਸੰ ਮਨੋ ਕਹਿੰਦੇ ਬਹੁਤੇ ਪਿਆਸੇ ਨੇ ਬਹੁਤਾ ਅਮ੍ਰਿਤੀ ਛਕਣਾ ਕੀਤਾ ਅੰਮ੍ਰਿਤ ਪੀਣਾ ਕੀਤਾ ਰਹੇ ਪੰਚ ਰੈਨਾ ਚੱਲੇ ਫੇਰ ਆ ਗਏ ਪੰਜ ਕੁ ਦਿਨ ਮਹਾਰਾਜ ਨੇ ਉਹ ਬਾਕੀ ਰਹਿੰਦੇ ਸਰ ਪੱਚੀ ਕੁ ਦਿਨ ਇਹਦੇ ਘਰੇ ਰਹੇ ਸੀ ਇਹਦੀ ਇੱਛਾ ਸੀ ਵੀ ਇੱਕ ਮਹੀਨਾ ਮਹਾਰਾਜ ਰਹਿਣ ਇੱਧਰ ਰਾਏ ਬੁਲਾਰ ਦੀ ਜ਼ਿਆਦਾ ਖਿੱਚ ਪੈ ਗਈ ਸੀ ਜਿਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਤੇਰੇ ਵਰਗੇ ਪ੍ਰੇਮੀ ਪਿਆਰਾ ਸਾਨੂੰ ਆਪਣੇ ਜਨਮ ਨਗਰ ਚੇਤੇ ਕਰ ਰਿਹਾ ਹੁਣ ਅਸੀਂ ਰਹਿ ਨਹੀਂ ਸਕਦੇ ਹਾਂ ਆ ਜਿਹੜੇ ਪੰਜ ਕੁ ਦਿਨ ਰਹਿੰਦੇ ਆ ਫਿਰ ਕਿਤੇ ਆ ਕੇ ਤੇਰੇ ਘਰ ਰਹਿ ਜਾਵਾਂਗੇ ਉਹ ਬਚਨ ਪੂਰਾ ਕਰਨ ਵਾਸਤੇ ਸਤਿਗੁਰੂ ਫਿਰ ਪੰਜ ਦਿਨ ਤੱਕ ਹੋਰ ਰਹੇ ਦੇ ਘਰ ਦੇ ਵਿੱਚ ਲਏ ਨਾਮ ਜਾਂ ਕੇ ਵੱਡੇ ਪਾਪ ਭਾਗੇ ਉਹਨਾਂ ਬਾਅਦ ਫਿਰ ਅੱਗੇ ਨੂੰ ਚੱਲ ਪਏ ਭਾਈ ਬਾਲਾ ਤਥਾ ਕਵੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਨਾਮ ਲਿਆ ਬੜੇ ਬੜੇ ਜੇ ਪਾਪ ਇਹਨਾਂ ਭੱਜ ਜਾਂਦੇ ਦੌੜ ਜਾਂਦੇ ਉਹਨਾਂ ਨੂੰ ਭੱਜਣਾ ਪੈ ਜਾਂਦੀਆਂ ਗੁਰੂ ਨਾਨਕ ਕੇ ਆਪਾਂ ਹੁਣ ਕਿੱਥੇ ਰਹਾਂਗੇ ਬਈ ਪਦੰਗ ਬੰਦ ਲਾਲੋ ਗਯੋ ਦੂਰ ਸੰਗੰ ਇਧਰ ਭਾਈ ਲਾਲੋ ਜੀ ਚਰਨਾਂ ਤੇ ਮੱਥਾ ਟੇਕ ਕੇ ਦੂਰ ਤੱਕ ਨਾਲ ਗਿਆ ਵਿਦਾ ਕਰਨ ਲਈ ਮੁਰੇ ਨਾ ਕਰੰ ਪ੍ਰੇਮ ਪੂਰੰ ਉਮੰਗ ਐਸਾ ਪ੍ਰੇਮ ਦਾ ਬਹੁਤਾ ਕਹਿੰਦੇ ਉਛਾਲਾ ਉੱਠਿਆ ਤੇ ਘਰ ਨੂੰ ਨੀ ਮੁੜ ਰਿਹਾ ਹੈ ਭਨਿਓ ਬਾਰ ਬਾਰੰ ਮੁਰਿਓ ਧਾਮ ਆਇਆ ਗੁਰੂ ਮਹਾਰਾਜ ਨੇ ਮੁੜ ਮੁੜ ਕੇ ਕਿਹਾ ਭਾਈ ਲਾਲੋ ਵਾਪਸ ਪਰਤ ਗਿਆ ਫਿਰ ਅਖੀਰੀ ਘਰ ਨੂੰ ਚੱਲ ਕੇ ਆਇਆ ਹਿਰਦੇ ਮੈਂ ਗੁਰੂ ਰੂਪ ਤਾਸੰ ਤੈਸੰ ਵਸਾਇਆ ਇਹੋ ਜਿਹਾ ਗੁਰੂ ਨਾਨਕ ਸਾਹਿਬ ਦਾ ਸੋਹਣਾ ਦਾੜੇ ਵਾਲਾ ਸੋਹਣਾ ਸਰੂਪ ਹੈ ਉਹ ਹਿਰਦੇ ਵਿੱਚ ਧਿਆਨ ਨਹੀਂ ਧਿਆਨ ਰੂਪ ਦੇ ਵਿੱਚ ਹੀ ਵਸਾ ਲਿਆ ਹੈ ਜਹਾਂ ਦੇਸ਼ ਮੰਤਰਨ ਢਾਕਾ ਬੰਗਾਲਾ ਜਿੱਥੇ ਆ ਢਾਕਾ ਸ਼ਹਿਰ ਬੰਗਾਲ ਵੱਲੀ ਹੈ ਇੱਧਰ ਕਹਿੰਦੇ ਜਿੱਥੇ ਜਾਦੂ ਮੰਤਰਾਂ ਦਾ ਬੜਾ ਕਹਿੰਦੇ ਜ਼ੋਰ ਹੈ ਤਹਾਂ ਕੋ ਚੱਲੇ ਪ੍ਰਾਕ ਦੀਨੰਗ ਦਿਆਲਾ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਭ ਤੋਂ ਪਹਿਲਾਂ ਢਾਕੇ ਬੰਗਾਲੇ ਵੱਲ ਨੂੰ ਚੱਲੇ ਹਨ ਗਤੀ ਮੰਦ ਮੰਦੰਗ ਪਦੰਗ ਪੰਥ ਪਾਵੈ ਚਰਨਾਂ ਦੀ ਜਿਹੜੀ ਗਤੀ ਹੈ ਤੋਰ ਹੈ ਕਹਿੰਦੇ ਸਹਿਜ ਸਹਿਜ ਹੀ ਹੈ ਹੌਲੀ ਹੌਲੀ ਰਸਤੇ ਚਰਨ ਪਾਉਂਦੇ ਹਨ ਬਸੈ ਰਹਿਣ ਮਾਹੀ ਚੱਲੇ ਦਿਓਸ ਜਾਵੈ ਰਾਤ ਆ ਜਾਂਦੀ ਹੈ ਫਿਰ ਕਿਤੇ ਪਿੰਡ ਵਿੱਚ ਬਸ ਜਾਂਦੇ ਆ ਜਦੋਂ ਦਿਨ ਚੜ ਜਾਂਦਾ ਫਿਰ ਚਲੇ ਜਾਂਦੇ ਇਸੀ ਭਾਂਤ ਬੀਤੇ ਜਬੈ ਦਿਓਸ ਤੀਨ ਇਸ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਤਿੰਨ ਕੁ ਦਿਨ ਆਪ ਜੀ ਨੂੰ ਬੁਲੰਗੇ ਹਨ ਆਹਾਰੰ ਕਿਸੂ ਥਾਨ ਲੀਨੰਗ ਨਕੀਨੰਗ ਆ ਜਿਹੜਾ ਭੋਜਨ ਆ ਕਿਸੇ ਥਾਂ ਕਹਿੰਦੇ ਲਿਆ ਵੀ ਨਹੀਂ ਹੈ ਨਾ ਕੁਝ ਕਹਿ ਕੇ ਸ਼ੱਕ ਨਹੀਂ ਕੀਤਾ ਹੈ ਸੁਦਾ ਹੈ ਨਾ ਮੋਕੋ ਗੁਰੂ ਧੀਰ ਦੀਨੰਗ ਭਾਈ ਬਾਲਾ ਜੀ ਕਹਿੰਦੇ ਹੇ ਸਰੋਤਾ ਜਨਾ ਮੈਨੂੰ ਤਾਂ ਕੋਈ ਭੁੱਖ ਲੱਗਦੀ ਨਹੀਂ ਸੀ ਗੁਰੂ ਮਹਾਰਾਜ ਨੇ ਕਿਰਪਾ ਕਰੇ ਮੈਨੂੰ ਤਾਂ ਧੀਰ ਦੇ ਦਿੱਤਾ ਸੀ ਮੈਂ ਤਾਂ ਮੋਈ ਨਾਲ ਹੀ ਬਰਿੰਦਾ ਸੀ ਆਨੰਦੰਗ ਦਿਨੰਗ ਰੈਨ ਸ਼ੋਕੰਗ ਬਹੀਨੰਗ ਦਿਨ ਹੋਵੇ ਰਾਤ ਹੋਵੇ ਆਨੰਦ ਹੁੰਦਾ ਸੀ ਕਹਿੰਦੇ ਇਸ ਤਰ੍ਹਾਂ ਸ਼ੋਕ ਤੋਂ ਬਿਨਾ ਰਹਿੰਦਾ ਸੀ ਦੋਹਰਾ ਸ਼ੁਦਾ ਲੱਗੀ ਵਿਆਕੁਲ ਭਏ ਇੱਧਰ ਜਿਹੜਾ ਮਰਦਾਨਾ ਜਦੋਂ ਇਹਨੂੰ ਭੁੱਖ ਲੱਗੀ ਹੈ ਤਾਂ ਬਹੁਤ ਵਿਆਕਲ ਜਿਹਾ ਹੋ ਗਿਆ ਮਰਦਾਨਾ ਅਕਲਾਏ ਹਾਂ ਮਰਦਾਨਾ ਤਾਂ ਫਿਰ ਕਾਲਾ ਜਿਹਾ ਪੈ ਗਿਆ ਘਬਰਾ ਵੀ ਠੜਿਆ ਸਮਿਤ ਹੇਤ ਕਾਰਨ ਕਰਨ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਹਿੰਦੇ ਹੱਸਣ ਵਾਸਤੇ ਨਾ ਮਖੌਲ ਜਿਹਾ ਕਰਨ ਵਾਸਤੇ ਇਹਦੇ ਅੰਦਰ ਤੇ ਹੁਣ ਭੁੱਖ ਲਗਾਏ ਮਰਦਾਨੇ ਦੇ ਰਜਿੰਦਰ ਕਹਿੰਦੇ ਬਹੁਤ ਹੀ ਭੁੱਖ ਜੀ ਲਾ ਦਿੰਦੇ ਇਹਨੂੰ ਹੱਸਣ ਵਾਸਤੇ ਸਵਈ ਭੂਰ ਸ਼ੁਦਾ ਖਿਜ ਹੈ ਮਨ ਮੈਂ ਬਹੁਤੀ ਭੁੱਖ ਜੀ ਲੱਗੀ ਆ ਮਰਦਾਨਾ ਮਨ ਵਿੱਚ ਬੜਾ ਖਿਜਦਾ ਚੀਚੀਆਂ ਜੀ ਵੱਟਦਾ ਕੁਛ ਭਾਖਤ ਨਾ ਮੁਖਤੇ ਮਰਦਾਨਾ ਮਰਦਾਨਾ ਕੁਝ ਨੀ ਕਹਿੰਦਾ ਚੀਚੀਆਂ ਜੀ ਖਿਜਿਆ ਤੁਰਿਆ ਆਉਂਦਾ ਮਗਰ ਮੋਰ ਓਜ ਬਹੀਨ ਸਰੀਰ ਅਧੀਰ ਸਾਰੇ ਭੁੱਖੇ ਤੇ ਆਏ ਦਾ ਜਿਹੜਾ ਸੀਰ ਚੀਰ ਤੋਂ ਰਹਿਤ ਹੋ ਗਿਆ ਬਲ ਤੋਂ ਬਿਨਾ ਹੋ ਗਿਆ ਭਯੋ ਸਿਥਲੰਗ ਹਿਰਦੈ ਦੁਖ ਮਾਨਾ ਸਿਥਲ ਜਿਹਾ ਹੋ ਗਿਆ ਕਮਜ਼ੋਰ ਜਿਹਾ ਹੋ ਗਿਆ ਹਿਰਦੇ ਵਿੱਚ ਬੜਾ ਦੁੱਖ ਮੰਨਿਆ ਇਸ ਨੇ। ਸੰਗਤ ਇਉਂ ਨਿਭੈ ਇਨਕੀ, ਕਿਉਂ ਨਿਭੈ ਇਨਕੀ। ਮਨ ਵਿੱਚ ਹੀ ਕਹਿੰਦਾ ਹੈ ਗੁਰੂ ਨਾਨਕ ਦੀ ਵੀ ਜਿਹੜੀ ਸੰਗਤ ਹੈ ਕਿਵੇਂ ਨਿਭੇਗੀ ਆਪਣੀ। ਮੁੱਖ ਖਾਤ ਆਹਾਰ ਨ ਪਾਨ ਨ ਪਾਨ, ਮੂੰਹ ਤੋਂ ਕਦੇ ਕਦੇ ਭੋਜਨ ਖਾਂਦੇ ਹੈ, ਹੋਰ ਤਾਂ ਹੋਰ ਕਿਤੇ ਹੱਥਾਂ ਨਾਲ ਪਾਣੀ ਵੀ ਨਹੀਂ ਪੀਂਦੇ ਹਨ। ਹੋ ਇਹ ਭਾਂਤ ਮਰੋ ਕਿਹ ਥਾਨ, ਮੈਨੂੰ ਤਾਂ ਇਉਂ ਹੀ ਦਿਸਦਾ ਵੀ ਮੈਂ ਭੁਕਤੇ ਦੇ ਨਾਲ ਹੀ ਇਸੇ ਤਰ੍ਹਾਂ ਕਹਿੰਦੇ ਕਿਤੇ ਮਰ ਮੁੱਕ ਜਾਵਾਂਗਾ। ਬਿਹੀਨ ਆਹਾਰ ਰਹਿ ਉਦਿਆਨਾ, ਮਹਾਰਾਜ ਤਾਂ ਕਹਿੰਦੇ ਭੋਜਨ ਤੋਂ ਬਗੈਰ ਜੰਗਲ ਵਿੱਚ ਹੀ ਰਹਿ ਪੈਂਦੇ ਮੌਜ ਨਾਲ। ਸ੍ਰੀ ਗੁਰੂ ਜੀ ਤੇ ਅੰਤਰ ਕੀ ਗਤ, ਇਧਰ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਇਹਨਾਂ ਦੀ ਜਿਹੜੀ ਦਿਲ ਦੀ ਜਿਹੜੀ ਹਾਲਤ ਜੀ ਹੈ। ਜਾਨਣ ਹਾਰ ਸਭੈ ਵਿਦ ਜਾਨ, ਜਾਨਣ ਵਾਲੇ ਆ ਸਭ ਤਰ੍ਹਾਂ ਕਰਕੇ ਜਾਣ ਗਏ। ਆਨਨ ਸੋ ਮੁਸ ਕਾਵਤ ਮੰਦ, ਉਸ ਵੇਲੇ ਮਹਾਰਾਜ ਨੇ ਮੁੱਖੋਂ ਥੋੜਾ ਥੋੜਾ ਜਿਹਾ ਹੱਸਦਿਆਂ ਹੋਇਆ, ਬਿਲੋਕਤ ਦੇਤ ਆਨੰਦ ਕਦਾਨ, ਮਰਦਾਨੇ ਵੱਲੀ ਵੇਖ ਕੇ ਜਿਹੜਾ ਆਨੰਦਾ ਦਾਨ ਵੇਲੇ ਮੁਸਾਉਂਦੇ ਹੋਏ ਬੋਲੇ ਹਨ। ਬੈਨ ਭਨੇ ਰਸ ਹਾਸ ਵਿਖੇ, ਹਾਸ ਰਸ ਦੇ ਵਿੱਚ ਮਹਾਰਾਜ ਨੇ ਬਚਨ ਜੇ ਕਹੇ ਮਰਦਾਨੇ ਨੇ। ਤੁਮਰੀ ਸੁਧ ਕਿਆ ਕਹੀਏ ਮਰਦਾਨਾ, ਭਾਈ ਮਰਦਾਨਾ ਤੇਰੀ ਕੀ ਖਬਰ ਸਾਰ ਹੈ ਉਹ ਵੀ ਤੂੰ ਦੱਸ ਦਈਏ। ਭੂਸ਼ਨ ਕੀਨ ਚੱਲੇ ਗਤ ਦੀਨ, ਬਹੁਤ ਹੀ ਆਈ ਨਮਾਨਾ ਵਾਲੀ ਟੋਰ ਜੀ ਤੂੰ ਕਹਿੰਦੇ ਚੱਲਣੇ ਚੁੱਪ ਛਪਾਤਾ ਹੋ ਕੇ। ਉਹ ਤੋ ਕਮ ਲਾਨਨ ਸੋ ਕਮ ਲਾਨਾ, ਮਰਦਾਨੇ ਪਹਿਲਾਂ ਤਾਂ ਚਿਹਰਾ ਚਿਹਰਾ ਕਮਲ ਗੁਣੋਂ ਖਿੜਿਆ ਹੋਇਆ ਸੀ, ਉਹ ਤਾਂ ਮੁਰਝਾਇਆ ਪਿਆ ਦਿਸਦਾ। ਤੂੰ ਜਗਤੇਸ਼ਵਰ ਸ੍ਰੀ ਪਰਮੇਸ਼ਵਰ, ਜਿਹੜੇ ਬੋਲਿਆ ਤੂੰ ਤਾਂ ਜਗਤ ਦਾ ਮਾਲਕ ਹੈ, ਤੂੰ ਤਾਂ ਸੋਭਾ ਵਾਲਾ ਪਰਮੇਸ਼ਵਰ ਹੈ। ਵਿਆਪਹਿ ਭੂਖ ਪਿਆਸ ਨ ਥੋਰੀ, ਗੁਰੂ ਨਾਨਕ ਤੈਨੂੰ ਤਾਂ ਮਾੜੀ ਮੋਟੀ ਭੁੱਖ ਲੱਗਦੀ ਨਹੀਂ ਹੈ। ਭੋਜਨ ਕੀ ਨਹਿ ਚਾਹੇ ਕਬੈ, ਤੁਹਾਨੂੰ ਕੋਈ ਭੋਜਨ ਛਕਣ ਦੀ ਚਾਹ ਨਾ ਉੱਠਦੀ ਹੈ। ਮਗ ਸੰਗਤ ਕਿਉਂ ਨਿਭੈ ਅਬ ਤੋਰੀ, ਗੁਰੂ ਨਾਨਕ ਰਸਤੇ ਵਿੱਚ ਤੁਹਾਡੀ ਸੰਗਤ ਕਿਵੇਂ ਨਿਭੂ, ਮੈਂ ਤੁਹਾਡੇ ਨਾਲ ਰਸਤੇ ਵਿੱਚ ਭਲਾ ਕਿਵੇਂ ਕੱਟਾਂਗਾ। ਬਾਸੁਰ ਤੀਨ ਬਤੀਤ ਪਏ, ਦੇਖ ਲੋ ਤਿੰਨ ਦਿਨ ਬਤੀਤ ਹੋ ਗਏ, ਤਿੰਨ ਲੰਘ ਗਏ ਹਨ। ਬਿਨ ਅੰਨ ਵਿਆਕੁਲ ਹੈ ਗਤ ਮੋਰੀ, ਨਾਨ ਮਿਲੇ ਤਾਂ ਮੇਰੀ ਹਾਲਤ ਮਾਰੀ ਵਿਆਕੁਲ ਵਾਲੀ ਹੈ। ਅੰਤਕ ਉਹ ਕੁਛ ਸ਼ੋਕ ਅਰੋਗ, ਮੈਨੂੰ ਤਾਂ ਇਉਂ ਦਿਸਦਾ ਵੀ ਜਿਹੜਾ ਮਾਰਾ ਬਿਨਾਂ ਕਿਸੇ ਸ਼ੋਕ ਤੋਂ ਤੰਦਰੁਸਤੀ ਕਹਿੰਦੇ ਜਮਾ ਦੇ ਘਰ ਚਲਾ ਜਾਊਂਗਾ। ਜਾ ਮਹਿੰਗੇ ਮਮ ਪ੍ਰਾਣ ਅਚੋਰੀ, ਜਿਹੜੇ ਪ੍ਰਾਣ ਹੈ ਮਹਾਰਾਜ ਤੁਹਾਡੇ ਸਾਹਮਣੇ ਚਲੇ ਜਾਣਗੇ, ਸਾਹਣੇ ਭੁੱਖੇ ਧਿਆਏ ਦੇ ਨਿਕਲ ਜਾਣਗੇ, ਜਮਾ ਦੇ ਘਰ ਨੂੰ ਮੈਂ ਜਾਊ ਸਿੱਧਾ ਸ਼ੋਕ ਸਹਿਤ ਤੰਦਰੁਸਤੀ। ਬਿਗਸੇ ਸੁਣ ਬੈਨ ਗੁਰੂ ਗੁਣ ਐਨ, ਮਰਦਾਨੇ ਦੇ ਬਚਨ ਸੁਣ ਕੇ ਗੁਣਾਂ ਦੇ ਘਰ ਖੜਖੜਾ ਕੇ ਕੁਝ ਹੱਸੇ ਹਨ। ਦਇਆ ਜਿਹ ਨੈਣ ਰਹੀ ਸ਼ਬ ਸ਼ਾਈ, ਇਹਨਾਂ ਦੇ ਨੇਤਰਾਂ ਦੇ ਕਹਿੰਦੇ ਬੜੀ ਦਇਆ ਸੋਹਣੀ ਛਵੀ ਵਾਂਗ ਛਾ ਰਹੀ ਹੈ, ਦਇਆ ਭਰ ਰਹੀ ਹੈ। ਤੁਝ ਕੋ ਅੰਮ੍ਰਿਤ ਹੋਵਨ ਦੇਹ ਨਹੀਂ, ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆ ਤੈਨੂੰ ਅਸੀਂ ਮਰਨ ਨਹੀਂ ਦੇਣਾ ਕਰਾਂਗੇ। ਮਰ ਜਾਵੇ ਹੈ ਜੇ ਤਬ ਜਵਾਈ, ਬਲਾ ਭੁੱਖਾ ਤੇ ਆਇਆ ਤੂੰ ਮਰ ਵੀ ਗਿਆ ਫਿਰ ਵੀ ਤੈਨੂੰ ਅਸੀਂ ਜਿਉਂਦਾ ਕਰ ਲਾਂਗੇ। ਤਹ ਆਖ ਖੁਖ ਬੂਟ ਬਲੋਕ ਵੱਡੋ, ਇਸ ਤਰ੍ਹਾਂ ਕਹਿ ਕੇ ਉੱਥੇ ਅੱਕ ਦਾ ਇੱਕ ਬੜਾ ਸਾਰਾ ਬੂਟਾ ਖੜਾ ਸੀ ਉਹਦੇ ਵੱਲੀ ਵੇਖ ਕੇ, ਤੇ ਕਾਲ ਵਿਖੇ ਮੁਖ ਬਾਨੀ ਲਾਈ, ਉਸ ਸਮੇਂ ਮਹਾਰਾਜ ਨੇ ਮੁਖਾਂ ਬਚਨੇ ਨੂੰ ਲਾ ਕੇ ਕਿਹਾ ਬਣਾ ਸਵਾਰ ਕੇ, ਫਲ ਲੇ ਹੋ ਵਿਸਾਲ ਅਚੋ ਤਤਕਾਲ। ਮਰਦਾਨਾ ਅੱਕ ਦਾ ਬੂਟਾ ਕੁੜੀਆਂ ਜੇ ਲੱਗੀਆਂ, ਫਲ ਕਹਿੰਦਾ ਤਕੜਾ ਵਧ ਗਿਆ ਹੈ ਸ਼ਗਲਾ ਛੇਤੀ ਦੇ ਕੇ। ਅਗਾ ਵੋਹ ਪੇਟ ਸ਼ੁਦਾ ਮਿਟ ਜਾਈ, ਕਹਿੰਦੇ ਤੂੰ ਖਾਲਾ ਰੱਜ ਕੇ ਤੇਰੀ ਪੇਟ ਦੀ ਭੁੱਖ ਜੀ ਮਿਟ ਜਾਊਗੀ। ਸੋਰਠਾ ਹਸੀ ਕਰਤ ਮਮ ਸਾਥ, ਮਰਦਾਨਾ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਨਾਲ ਮਖੌਲ ਕਰਦੇ ਟਿੱਚਰ ਕਰਦੇ। ਮਾਰਹ ਇਹ ਖੁਆਏ ਕੈ, ਹੱਕ ਦੀਆਂ ਜ਼ਹਿਰੀਲੀਆਂ ਜਿਹੀਆਂ ਕੁਕੜੀਆਂ ਖਵਾ ਕੇ ਤੈਨੂੰ ਤੁਸੀਂ ਮੈਨੂੰ ਮਾਰੋਗੇ। ਕੈਸੇ ਖਾਵੋ ਨਾਥ, ਮੇਰੇ ਮਾਲਕੇ ਹੱਕ ਦੀਆਂ ਕੁਕੜੀਆਂ ਮੈਂ ਕਿਵੇਂ ਖਾ ਲਵਾਂ। ਅਰਕ ਫਲਨ ਮ੍ਰਿਤੂ ਕੋ ਕਰੈ, ਹੱਕ ਦੇ ਜਿਹੜੇ ਫਲ ਜ਼ਹਿਰੀਲੇ ਹੁੰਦੇ ਆ ਜੇ ਖਾ ਲਾ ਮੇਰੀ ਤਾਂ ਮੌਤ ਕਰ ਦੇਣਗੇ। ਸਵੇ ਸਈਆ ਕਮਲਾਨਨ ਵਾਕ ਕਹੇ ਸਮਤੰ। ਮਰਦਾਨੇ ਤੋਂ ਸੁਣ ਕੇ ਮਹਾਰਾਜ ਨੇ ਕਹਿੰਦੇ ਮੁਸ਼ਕਰਾਉਂਦਿਆਂ ਹੋਇਆ ਥੋੜਾ ਥੋੜਾ ਬਚਨ ਕਹੇ। ਤੁਮ ਖਾਵੋ ਖਾਏ ਸੋ ਜਾਏ ਜਿਤੇ। ਉਹ ਮਰਦਾਨੇ ਜਿੰਨੇ ਕਿਤੇ ਤੂੰ ਇਹ ਫਲ ਖਾਧੇ ਜਾਂਦੇ ਓਨੇ ਹੀ ਖਾ ਲਾ ਚੰਗੀ ਤਰ੍ਹਾਂ। ਹੁਣ ਲਾਲਚ ਫੇਰ ਕਰੋ ਨਾ ਜਰਦੇ। ਇੰਨੀ ਗੱਲ ਹੈ ਵੀ ਜਦੋਂ ਤੂੰ ਰੱਜ ਗਿਆ ਫੇਰ ਕਹਿੰਦੇ ਹਿਰਦੇ ਵਿੱਚ ਕੋ ਲੋਭ ਲਾਲਚ ਨਾ ਕਰੀ। ਨਿਜ ਰਾਖ ਨ ਪਾਸ ਸੁਣੋ ਸੁਮਤੇ। ਇਹ ਸ੍ਰੇਸ਼ਟ ਮਤ ਵਾਲੇ ਮਰਦਾਨੇ ਸੁਣ ਲਾ ਵੀ ਜਦੋਂ ਰੱਜ ਗਿਆ ਆਪਣੇ ਕੋਲ ਨਾ ਤੂੰ ਫਿਰ ਰੱਖੀ। ਤਬ ਪੇਟ ਛੁਦਾ ਜਿਤਨੀ ਕੋ ਹੈ। ਜਿੰਨੀ ਕੁਨ ਤੇਰੇ ਪੇਟ ਦੇ ਵਿੱਚ ਭੁੱਖ ਲੱਗੀ ਹੋਈ ਹੈ। ਭਰ ਲੇ ਹੋ ਤੇ ਤੀ ਤਨ ਹੋਏ ਹਿਤੇ। ਕਹਿੰਦੇ ਉਨਾ ਕੁ ਤੂੰ ਖਾ ਖਾ ਕੇ ਪੇਟ ਨੂੰ ਭਰ ਲਾ ਤੇ ਤੇਰੇ ਸਰੀਰ ਦਾ ਕਹਿੰਦੇ ਹਿੱਤ ਹੋਊਗਾ, ਭਲਾ ਹੀ ਹੋਊਗਾ, ਸੁੱਖ ਹੀ ਹੋਊ ਤੈਨੂੰ। ਨਹਿ ਹੋਵੇ ਗੋ ਦੁੱਖ ਪ੍ਰਾਨਨ ਕੋ। ਆ ਜਿਹੜੇ ਕਹਿੰਦੇ ਅੰਬ ਦੇ ਫਲ ਹੈ ਇਹਨਾਂ ਨੂੰ ਖਾਣ ਕਰਕੇ ਤੇਰੇ ਸਰੀਰ ਨੂੰ ਪ੍ਰਾਣਾ ਨੂੰ ਕੋਈ ਦੁੱਖ ਨੂੰ ਕੋਈ ਨੀ, ਤੂੰ ਮਰਦਾ ਹੈ। ਮਨੋ ਵਾਕ ਅਚੇ ਹੋਏ ਜਿੰਨੇ ਕੁ ਅਸੀਂ ਕਹਿੰਦੇ ਇਤਨੇ ਕੁ ਸ਼ਕਲਾ ਭਾਵ ਰੱਜ ਕੇ ਸ਼ਕਲਾ ਪੱਲੇ ਨਾ ਬੰਨੀ। ਜਿਉਂ ਸੁਣ ਬੈਨ ਮਨੇ ਮਨ ਮੈਂ। ਇਸ ਤਰ੍ਹਾਂ ਦੇ ਬਚਨ ਸੁਣ ਕੇ ਭਾਈ ਮਰਦਾਨਾ ਨੇ ਮਨ ਦੇ ਵਿੱਚ ਮੰਨ ਲਏ ਹਨ। ਪੁਨ ਆਨਨ ਖਾਤ ਆਨੰਦ ਚਿਤੇ। ਸਵੇਰੇ ਕਹਿੰਦੇ ਉਹ ਕੁੜੀਆਂ ਜਿਹੀਆਂ ਖੋੜ ਕੇ ਨਾ ਮੁੱਖ ਨਾਲ ਖਾ ਰਿਹਾ ਤੇ ਬੜਾ ਆਨੰਦ ਚਿੱਤ ਕਰ ਰਿਹਾ। ਤੋਰਤ ਤੂਰਨ ਪਾਵਤ ਹੈ ਮੁਖ। ਤਿੰਨ ਦਿਨਾਂ ਦਾ ਭੁੱਖਾ ਬੜੀ ਛੇਤੀ ਤੋੜਦਾ, ਕੁਕੜੀ ਜੀ ਮੂੰਹ ਵਿੱਚ ਪਾ ਲੈਂਦਾ ਝੱਟ ਦੇ। ਖਾਵਤ ਸਾਧ ਸੁਧਾ ਤੇ ਅਤੇ ਖਾਂਦਾ ਕਹਿੰਦੇ ਅੰਮ੍ਰਿਤ ਨਾਲੋਂ ਵੀ ਜ਼ਿਆਦਾ ਸਵਾਦ ਹੈ। ਸ਼ੋਰ ਸਕੈ ਨਹਿ ਪੇਟ ਭਰਾ ਬਹੁ। ਕੁਕੜੀਆਂ ਜੀਆਂ ਖਾਣੋ ਕਹਿੰਦੇ ਛੱਡ ਨੀ ਸਕਦਾ, ਪੇਟ ਬਹੁਤਾ ਭਰ ਗਿਆ। ਥਾਵ ਰਹਾ ਨਹਿ ਪਾਏ ਕਿਤੇ। ਪੇਟ ਵਿੱਚ ਕੋਈ ਥਾਂ ਹੀ ਨੀ ਰਿਹਾ, ਕਿੱਥੇ ਹੁਣ ਪਾਵੇ ਉਹ। ਪੂਰ ਲਇਓ ਗਰ ਲਓ ਉਧਰ। ਖਾਂਦੇ ਖਾਂਦੇ ਨੇ ਕਿ ਪੇਟ ਨੂੰ ਕਹਿੰਦੇ ਗਲ ਤੱਕ ਭਰ ਲਿਆ। ਤ੍ਰਿਸ਼ਨਾ ਨਾ ਹਟੈ ਬਹੁ ਤੋਰ ਲਿਤੇ। ਫੇਰ ਵੀ ਕਹਿੰਦੇ ਤ੍ਰਿਸ਼ਨਾ ਚਾਹਨਾ ਹਟਦੀ ਨੀ, ਬਹੁਤੇ ਉਹ ਫਲ ਜੇ ਤੂੰ ਕੁਕੜੀਆਂ ਜਿਹੀਆਂ ਤੋੜੀ ਲਈਆਂ। ਲਾਲਚ ਕੋ ਕਰਕੇ ਫਲ ਤੋੜ ਕੇ। ਲਾਲਚ ਜਿਹਾ ਕਰਕੇ ਫਲ ਜੇ ਤੋੜ ਕੇ। ਬੰਦ ਉਸ ਪੱਲੇ ਕਸੰਗ ਲੀਏ। ਆਪਣੇ ਪੱਲੇ ਦੇ ਨਾਲ ਕਹਿੰਦੇ ਉਹ ਬੰਨ ਲੇ ਦੁਪੱਟੇ ਜੇ ਨਾਲ। ਬਾਸੁਰ ਏਕ ਆਹਾਰ ਰੱਖਾ। ਇੱਕ ਦਿਨ ਦਾ ਜਿਹੜਾ ਉਹ ਭੋਜਨ ਜਿਹਾ ਰੱਖ ਲਿਆ ਇਸਨੇ ਤੋੜ ਕੇ। ਤਿੰਨ ਸ੍ਰੀ ਗੁਰ ਤੇ ਚੱਖ ਚੋਰ ਕੀ ਹੈ। ਮਹਾਰਾਜ ਦੇ ਕਹਿੰਦੇ ਅੱਖ ਜੀ ਬਚਾ ਕੇ ਨਾ ਚੋਰੀ ਜੀ ਕਰਕੇ ਰੱਖ ਲਏ ਹੈ। ਭੁੱਖ ਲੱਗੀ ਜਬ ਹੀ ਅਗਲੇ ਦਿਨ। ਜਦੋਂ ਮਰਦਾਨੇ ਨੂੰ ਅਗਲੇ ਦਿਨ ਫਿਰ ਭੁੱਖ ਜੀ ਲੱਗੀ ਹੈ। ਤੂਸ਼ਨ ਹੀ ਤਬ ਕਾਢ ਖਏ। ਚੁੱਪ ਚਪਾਤਾ ਕੱਢ ਕੇ ਤੇ ਲੱਗ ਗਿਆ ਖਾਣ। ਖਾਵਤ ਵਿਆਕੁਲ ਹੋਏ ਗਯੋ। ਖਾਂਦਿਆਂ ਸਾਰੇ ਮਰਦਾਨਾ ਬੜਾ ਵਿਆਕੁਲ ਜਿਹਾ ਹੋ ਗਿਆ। ਮੁਖ ਹਾਏ ਪੁਕਾਰਤ ਹਾਏ ਕੀਏ। ਮੁਖੋਂ ਕਹਿੰਦੇ ਹਾਏ ਮਰ ਗਿਆ, ਹਾਏ ਮਰ ਗਿਆ ਪੁਕਾਰਦਾ। ਪਰ ਕੈ ਧਰਤੀ ਪਰ ਪਾਏ ਪਸਾਰ। ਇਸ ਤਰ੍ਹਾਂ ਧਰਤੀ ਤੇ ਪੈ ਕੇ ਪੈਰ ਜੇ ਪਸਾਰਦਾ ਇਧਰ ਉਧਰ। ਪੁਕਾਰਤ ਆਰਤ ਭਾ ਮਰਦਾਨਾ। ਇਸ ਤਰ੍ਹਾਂ ਕਹਿੰਦੇ ਦੁਖੀ ਹੋਇਆ ਮਰਦਾਨਾ ਪੁਕਾਰਾ ਕਰਦਾ ਝਾਂਗਰਾ ਮਾਰਦਾ ਹੈ। ਕਬ ਪੌੜਤ ਦਾਬਤ ਹੈ ਉਦਰੰ। ਕਦੇ ਕਿਸਾ ਪੇ ਜਾਂਦਾ ਧਰਤੀ ਤੇ ਕਦੇ ਪੇਟ ਜਾ ਦਬਦਾ ਹੈ। ਕਬ ਬੈਠਤ ਐਠ ਅਮੈਠਤ ਘਕਰਾਨਾ। ਕਦੇ ਉੱਠ ਕੇ ਬੈਠ ਜਾਂਦਾ ਹੈ, ਕਿਤੇ ਅਕੜਾਉਂਦਾ ਹੈ, ਕਿਤੇ ਨੱਕ ਜੀ ਚੜਾਉਂਦਾ ਹੈ। ਨਿਜ ਕਾਰ ਕਰੀ ਤਰਪਾ ਕਰਕੇ। ਮੈਂ ਜਿਹੜੀ ਆ ਕਾਰ ਚੋਰੀ ਵਾਲੀ ਕੀਤੀ ਹੈ ਨਾ, ਇਸ ਤਰ੍ਹਾਂ ਕਹਿੰਦੇ ਉਹ ਆਪਣੀ ਜਾਣ ਕੇ ਚੋਰੀ ਵਾਲੀ ਕਾਰ। ਉਚਰੈ ਨਾ ਗੁਰੂ ਢਿੱਗ ਬੈਨ ਅਯਾਨਾ। ਕਿਰਪਾ ਕਰਕੇ ਸ਼ਰਮ ਜੀ ਮਨ ਕਰਕੇ ਨਾ, ਮਹਾਰਾਜ ਕੋਲ ਬੇਸਮਝ ਫਿਰ ਕਹਿੰਦਾ ਨੀ ਦੱਸਦਾ ਨੀ ਹੈ। ਪੂਰ ਭੂਰ ਬਸੂਰਤ ਵਿਆਕੁਲ। ਹਿਰਦੇ ਵਿੱਚ ਝੂਰਦਾ ਤੇ ਬਹੁਤ ਵਿਆਕੁਲ ਜਾ ਹੁੰਦਾ ਹੈ। ਹੋਵਤ ਦੁੱਖ ਹੋਵਤ ਦੁੱਖ ਪਾਏ ਰਹੋ, ਹੋਏ ਦੁੱਖ ਪਾਏ ਰਹੋ ਤੇ ਬਿਆਨਾ ਹੋਵਤ ਤੇ ਵਿਸਰਾਮ ਲਾ। ਜਿਉਂ ਦੁੱਖ ਪਾਏ ਪਰਿਓ ਤੇ ਥਾਨਾ, ਇਸ ਤਰ੍ਹਾਂ ਕਹਿੰਦੇ ਦੁੱਖ ਪਾਉਂਦਾ ਹੋਇਆ ਮਰਦਾਨਾ ਉਸ ਥਾਂ ਤੇ ਪਿਆ ਹੋਇਆ ਹੈ। ਸਿੱਖਣ ਕੇ ਸੁਖ ਦਾ ਚੱਖ ਦੇਖ, ਕਿਉਂਕਿ ਸਿੱਖਾਂ ਨੂੰ ਸੁਖ ਦਾ ਤੇ ਔਖਾਂ ਨਾਲ ਵੇਖ ਕਰਕੇ ਦੁਖਾਤੁਰ ਹੈ ਵਿਭੁਤਮ ਮਰਦਾਨਾ। ਮਰਦਾਨੇ ਦਾ ਸਰੀਰ ਤਾਂ ਬੜਾ ਦੁੱਖ ਨਾਲ ਵਿਆਕਲ ਹੋਇਆ ਪਿਆ ਹੈ। ਆਨੰਦ ਤੇ ਸਮਤਾ ਕਰ ਨਾਨਦ, ਆਪਣੇ ਮੁਖ ਤੋਂ ਥੋੜਾ ਥੋੜਾ ਹੱਸਦਿਆਂ ਹੋਇਆ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਤਾਹੇ ਕਿਸੰਗ ਸੁਭਾਕ ਬਖਾਨਾ। ਮਰਦਾਨੇ ਦੇ ਸਾਥ ਇਸ ਤਰ੍ਹਾਂ ਹੱਸਦਿਆਂ ਬਚਨ ਜਾ ਕਿਹਾ, ਲਾਲਚ ਕੋ ਘਰ ਪਾਸ ਰੱਖੇ ਤੋਹੇ। ਮਰਦਾਨੇ ਆ ਜਾਣਿਆ ਜਾਂਦਾ ਖਾਣ ਦਾ ਲਾਲਚ ਜੇ ਰੱਖ ਕੇ ਤੂੰ ਕੋਲ ਰੱਖ ਲੈ ਹੁਣੇ ਕੱਲ ਵਾਲੇ ਫਲ ਜੇ। ਪੂਜ ਨ ਮੋਹ ਲਿਓ ਤੇ ਥਨ, ਮਰਦਾਨੇ ਜੇ ਤੂੰ ਪੱਲੇ ਬੁਣਨੇ ਸੀ ਉਸ ਥਾਂ ਤੇ ਕੱਲ ਤੂੰ ਮੈਨੂੰ ਪੁੱਛ ਕਿਉਂ ਨੀ ਲਿਆ। ਤੋ ਦੁੱਖ ਪਾਵਤ ਹੋ ਇਤਨੋ, ਜੇ ਤੂੰ ਮੈਨੂੰ ਪੁੱਛਿਆ ਨੀ ਤਾਂ ਹੀ ਇੰਨਾ ਹੁਣ ਦੁੱਖ ਪਾ ਰਿਹਾ ਨਾ। ਮੁਝ ਬੂਝ ਜੇ ਨਹ ਦੁੱਖ ਸੁਜਾਨਾ, ਮਰਦਾਨੇ ਤੂੰ ਜੇ ਮੈਨੂੰ ਪੁੱਛ ਲੈਂਦਾ ਵੀ ਮੈਂ ਕੱਲ ਵਾਸਤੇ ਰੱਖ ਲੈਣੇ ਸੁਰ ਸੁਜਾਨ, ਫਿਰ ਤੈਨੂੰ ਦੁੱਖ ਨੀ ਹੋਣਾ ਸੀ। ਇਹ ਜਾਨਸ ਤੇ ਲਈ ਮਮ ਜੋ ਕਰ, ਫਿਰ ਮਰਦਾਨੇ ਨੇ ਸਮਝ ਲਿਆ ਵੀ ਮੈਂ ਜਿਹੜੀ ਚੋਰੀ ਜੀ ਕੀਤੀ ਸੀ ਉਹ ਮਾਰਨ ਤਾਂ ਜਾਣ ਹੀ ਲਈ ਲੱਗਦੀ ਹੈ। ਯੋ ਹਿਰਦੇ ਲੱਖ ਬੈਨ ਉਚਾਰੇ, ਹਿਰਦੇ ਵੇ ਜਾਣ ਕੇ ਫਿਰ ਮਰਦਾਨੇ ਨੇ ਬਚਨ ਕਿਹਾ, ਹੋ ਅਨਜਾਨ ਪਨਾ ਮਨ ਮਾਨ, ਮਾਰਾ ਅਨਜਾਨ ਪੁਣੇ ਵਿੱਚ ਆਪਣੇ ਮਨ ਵਿੱਚ ਇਉਂ ਜੇ ਮੰਨ ਲਿਆ। ਨਚੀਨਤ ਭੇਦ ਚਰਿੱਤਰ ਤੁਮਾਰੇ, ਜਿਹੜੇ ਮਾਰਾ ਜਿਹੜੇ ਚਰਿੱਤਰ ਕੌਤਕ ਮੈਨੂੰ ਉਹਨਾਂ ਦਾ ਮੈਂ ਭੇਦ ਨਹੀਂ ਜਾਣਦਾ, ਮੈਨੂੰ ਕੀ ਪਤਾ ਸੀ ਇਉਂ ਹੋ ਜਾਊਗੀ। ਪੂਰਬ ਸੇ ਲੱਖ ਖਾਏ ਲਏ, ਪਹਿਲਾਂ ਮਾਰਾ ਜਿਵੇਂ ਕੱਲ ਅੰਮ੍ਰਿਤ ਵਰਗੇ ਸੀ ਉਹ ਜਾਣ ਕੇ ਅੱਜ ਵੀ ਮੈਂ ਸ਼ਗਲੇ ਕੁਕੜੀਆਂ ਜਿਹੀਆਂ ਖਾ ਲਈਆਂ। ਜਿਨ ਖਾਵਤ ਦੇਹ ਭਈ ਦੁਖ ਆਏ, ਮਾਰਾ ਖਾਂਦਿਆਂ ਸਾਰ ਮੇਰੀ ਦੇਹ ਤਾਂ ਬੜੀ ਦੁੱਖ ਦੇ ਸਹਿਤ ਹੋ ਗਈ ਹੈ। ਤੋਰ ਰੱਖੇ ਤੁਮ ਚੋਰੀ ਦੁਰਾਏ ਕਰ, ਮਾਰਾ ਕੱਲ ਤੋੜ ਕੇ ਤੁਹਾਤੋਂ ਚੋਰੀ ਮੈਂ ਲੁਕੋ ਕੇ ਰੱਖ ਲਏ ਸੀ। ਹੇਤ ਛੁਦਾ ਇੱਕ ਦਿਵਸ ਅਹਾਰੇ, ਮਾਰਾ ਭੁੱਖ ਦੀ ਨਿਵਰਤੀ ਵਾਸਤੇ ਇੱਕ ਦਿਨ ਦਾ ਭੋਜਨ ਰੱਖ ਲਿਆ ਸੀ। ਔਰ ਖਰੋ ਤੇ ਹਠੌਰ ਵਿਖੇ, ਕਿਉਂ ਜਿਹੜਾ ਸੱਚ ਬੋਲਿਆ ਮਰਦਾਨਾ ਉੱਥੇ ਇੱਕ ਦੁੱਖ ਦਾ ਬੂਟਾ ਜਾ ਹੋਰ ਖੜੋਤਾ ਹੋਇਆ। ਅਰਕੰਗ ਫਲ ਫੁੱਲਨ ਸੋ ਗੁਰ ਚੀਨੋ, ਅੱਕ ਦਾ ਜਿਹੜਾ ਫਲ ਫੁੱਲ ਜਾ ਲੌਂਗ ਜੇ ਹੈ ਤੇ ਹੋਰ ਕੁੜੀਆਂ ਜੀਆਂ ਦੇਖੀਆਂ ਮਹਾਰਾਜ ਜਾਣ ਕੇ। ਤੋਰਤ ਭੇ ਫਲ ਆਪਣ ਹੱਥਨ, ਆਪਣੇ ਹੱਥਾਂ ਨਾਲ ਉਹ ਫਲ ਜੇ ਤੋੜ ਲਏ ਸਤਿਗੁਰਾਂ ਨੇ। ਪੀਰ ਮਿਟਾਵਨ ਕੋ ਤਿਹ ਦੀਨੋ, ਜਿਹੜੀ ਤਕਲੀਫ ਪੀੜ ਜੀ ਮਿਟਾਉਣ ਵਾਸਤੇ ਉਹ ਫਲ ਜਾ ਦੇ ਦਿੱਤਾ ਸਤਿਗੁਰਾਂ ਨੇ। ਭਾਵਤ ਹੀ ਮੁਖ ਭਾਵ ਵਿਪੁਖੰ ਸੁਖ, ਕਹਿੰਦੇ ਮਹਾਰਾਜ ਦੇ ਹੱਥਾਂ ਦਾ ਮੂੰਹ ਵਿੱਚ ਫਲ ਜਾ ਪਾਇਆ ਉਹਦੇ ਹੀ ਸਰੀਰ ਨੂੰ ਸੁੱਖ ਹੋ ਗਿਆ। ਖਾਏ ਦੁੱਖ ਤੇ ਹਰ ਖਿਓ ਲੱਖ ਲੀਨੋ, ਦੁੱਖ ਨਾਸ ਹੋ ਗਿਆ ਮਰਦਾਨਾ ਬਹੁਤ ਖੁਸ਼ ਹੋ ਗਿਆ। ਬੰਦ ਉਭੈ ਕਰ ਭਾਖ ਬਿਨੈ ਬਰ, ਦੋਵੇਂ ਹੱਥ ਜੋੜ ਕੇ ਬੜੇ ਸ੍ਰੇਸ਼ਟ ਬਤਨੀਆਂ ਬੇਨਤੀਆਂ ਦੇ ਬਚਨ ਕਹਿੰਦਾ ਮਰਦਾਨਾ। ਬੰਧਨ ਕੋ ਕਰ ਹੋਤ ਅਧੀਨੋ, ਮਾਰਾ ਨੂੰ ਮੱਥੇ ਟੀਕ ਟੇਕ ਕੇ ਬੜਾ ਅਧੀਨ ਜਾ ਹੁੰਦਾ ਹੈ। ਯਾ ਬਿਦ ਸੋ ਕਰ ਅਗਰ ਚੱਲੇ, ਇਸ ਤਰ੍ਹਾਂ ਮਰਦਾਨੇ ਨੂੰ ਦੁੱਖਾਂ ਤੋਂ ਰਹਿਤ ਕਰਕੇ ਫਿਰ ਅੱਗੇ ਨੂੰ ਚੱਲ ਪਏ। ਗੁਰ ਹਾਸ ਬਿਲਾਸ ਕੇ ਵਾਕ ਉਚਾਰੈ, ਮਾਰਾ ਹਾਸ ਬਿਲਾਸ ਵਾਲੇ ਜਿਹੜੇ ਮਖੌਲ ਵਾਲੇ ਬਚਨ ਇਹਨੂੰ ਕਹਿੰਦੇ ਕਰਦੇ। ਮਾਰਗ ਜਾਤ ਉਭੈ ਪਸਚਾਤ, ਦੋਵੇਂ ਜਾਣੇ ਪਿੱਛੇ ਪਿੱਛੇ ਰਸਤੇ ਵਿੱਚ ਚਲੀ ਜਾਂਦੇ। ਸੁਣਾ ਸ਼ੁਭ ਬਾਤ ਸੰਦੇਹ ਨਿਵਾਰੈ, ਮਾਰਾ ਤੂੰ ਮੁੱਖੋਂ ਚੰਗੇ ਬਚਨ ਸੁਣਦੇ ਆਪਣੇ ਮਨ ਦੇ ਸੰਸਿਆ ਨੂੰ ਨਿਵਿਰਤ ਕਰਦੇ। ਦੋਵੇਂ ਹੀ ਮੰਦਹ ਮੰਦ ਚੱਲੈ ਗਤ ਪੰਧ, ਜਿਹੜਾ ਰਸਤਾ ਹੈ ਉਹਦੇ ਵਿੱਚ ਹੌਲੀ ਹੌਲੀ ਟੋਰ ਨਾਲ ਹੌਲੀ ਹੌਲੀ ਚਾਲੇ ਚੱਲਦੇ ਆਪ ਜੀ। ਆਨੰਦ ਭਏ ਪੁਰ ਗ੍ਰਾਮ ਨਿਹਾਰ, ਆਨੰਦ ਹੋ ਰਹੇ ਆ ਕਿਤੇ ਸ਼ਹਿਰ ਆ ਜਾਂਦਾ ਕਦੇ ਕੋਈ ਪਿੰਡ ਆ ਜਾਂਦਾ, ਦੋਵੇਂ ਦੇਖ ਲੈਂਦੇ। ਗਾਉ ਬਸੈ ਨਿਸ ਬਾਸੁਰ ਮੈਂ ਚੱਲ, ਰਾਤ ਨੂੰ ਕਿਸੇ ਪਿੰਡ ਵਿੱਚ ਬਸ ਪੈਂਦੇ ਆ, ਦਿਨ ਦੇ ਸਮੇਂ ਫਿਰ ਚੱਲ ਪੈਂਦੇ। ਤੇ ਉਪਦੇਸ਼ ਕਿਤੇ ਨਰ ਤਾਰੈ, ਉਪਦੇਸ਼ ਦੇਖ ਕੇ ਕਿਤਨਿਆਂ ਪੁਰਸ਼ਾਂ ਨੂੰ ਤਾਰੀ ਜਾਂਦੇ। ਕਾਵਰੂ ਦੇਸ਼ ਕੀਓ ਪਰਵੇਸ਼, ਆਖਰੀ ਜਿਹੜਾ ਕਾਵਰੂ ਦਾ ਇਲਾਕਾ ਉਹਦੇ ਵਿੱਚ ਆ ਪ੍ਰਵੇਸ਼ ਕੀਤਾ। ਅਸਾਮ ਦੇ ਵਿੱਚ ਆਏ ਕਾਵਰੂ, ਭਰੇ ਭਲੇ ਦਰਵੇਸ਼ ਕੋ ਬੇਸ ਬਣਾਏ, ਮਹਾਰਾਜ ਨੇ ਚੰਗੇ ਦਰਵੇਸ਼ਾਂ ਵਾਲਾ ਲਵਾਸ ਜਾ ਸਰੀਰ ਤੇ ਬਣਾਇਆ, ਚੰਗੇ ਵਧੀਆ ਬਣੇ ਫਣੇ ਪਵੇ ਹਨ। ਮੰਤਰਨ ਜਾਂ ਜੰਤਰਨ ਤੰਤਰਨ ਕੀ ਨਿਦ। ਕਾਵਰੂ ਦੇ ਦੇਸ਼ ਵਿੱਚ ਕਹਿੰਦੇ ਜਿਹੜੇ ਕੋਈ ਮੰਤਰ ਪੜ੍ਹਨੇ, ਜੰਤਰ ਵੀ ਧਾਗੇ ਜੇ ਕਰਨੇ, ਤੰਤਰ ਟੂਣੇ ਜੇ ਕਰਨੇ, ਤਿੰਨ ਚੀਜ਼ਾਂ ਨਾਲ ਗੰਢਾਂ ਜੀਆਂ ਦੇ ਕੇ ਧਾਗਿਆਂ ਨੂੰ। ਜੋਰ ਸੀ ਮੰਤਨ ਕੋ ਜਿਹ ਥਾਏ। ਇਸ ਸਥਾਨ ਤੇ ਜੰਤਰ ਮੰਤਰ ਵੀ ਧਾਗੇ ਕਰਨ ਵਾਲੀਆਂ ਇਸਤਰੀਆਂ ਦਾ ਬੜਾ ਤਕੜਾ ਜੋਰ ਸੀ, ਇਹੀ ਜ਼ਿਆਦਾ ਲਾਣਾ ਸੀ। ਆਏ ਗਏ ਢਿੱਗ ਹੀ ਨਗਰਾ। ਜਦੋਂ ਇਹ ਕਾਮਰੂ ਕਹਿੰਦੇ ਜਿਹੜਾ ਨਗਰ ਹੈ ਨੇੜੇ ਆ ਗਿਆ ਹੈ। ਗੁਰ ਬੈਸ ਗਏ ਤਾਰ ਕੀ ਇੱਕ ਛਾਏ। ਗੁਰੂ ਮਹਾਰਾਜ ਕਹਿੰਦੇ ਇੱਕ ਬਿਰਸ਼ ਦੇ ਹੇਠਾਂ ਬੈਠ ਗਏ ਹਨ। ਬੀਤ ਮਹੂਰਤ ਏਕ ਗਯੋ। ਇੱਕ ਮਹੂਰਤ ਜਾਣੀ ਦੋ ਘੜੀਆਂ 48 ਮਿੰਟ ਦਾ ਸਮਾਂ ਲੰਘ ਗਿਆ। ਮਰਦਾਨੇ ਤਬੈ ਮੁਖ ਵਾਕ ਅਲਾਏ। ਸਵੇਰੇ ਮਹਾਰਾਜ ਨੂੰ ਦੇਖ ਕੇ ਨਾ ਬਿਰਸ਼ੀ ਛਾਇਆ ਹੇਠ ਮਰਦਾਨੇ ਨੇ ਤਦੋਂ ਮੁਖੋਂ ਬਚਨ ਕਹੇ। ਹੇ ਪ੍ਰਭ ਜੀ ਇਹ ਸੁੰਦਰ ਦੇਸ਼ ਲੱਗਾ। ਹੇ ਪਰਮੇਸ਼ਰ ਜੀ ਇਹ ਇਲਾਕਾ ਬੜਾ ਸੁੰਦਰ ਹੈ। ਤਰੋਵਰ ਭਾਂਤ ਅਨੇਕ ਖਰੇ। ਦੇਖੋ ਅਨੇਕਾਂ ਤਰ੍ਹਾਂ ਦੇ ਦਰਖਤ ਇੱਥੇ ਖੜੋਤੇ ਹਨ। ਪੁੰਗ ਤਬੂਲਨ ਤਾਲ ਤਮਾਲ। ਦੇਖੋ ਮਹਾਰਾਜ ਸੁਪਾਰੀਆਂ ਦੇ ਦਰਖਤ ਹੈ, ਪਾਨਾਂ ਦੇ ਦਰਖਤ ਹੈ, ਤਾਲ ਤੇ ਤਮਾਲ ਦੇ ਹਨ। ਵਿਸਾਲ ਭਲੇ ਦਲ ਸੋਹੈ ਹਰੇ। ਬੜੇ ਤਕੜੇ ਚੰਗੇ ਇਹਨਾਂ ਦੇ ਪੱਤਰੇ ਹਰੇ ਹਰੇ ਸੌਂਦੇ ਹੈ। ਸਾਖ ਚੁਕੀ ਫਲ ਪੀਨਨ ਸੋ। ਦੇਖੋ ਮਹਾਰਾਜ ਕਹਿੰਦੇ ਟਾਹਣੀਆਂ ਚੁਕੀਆਂ ਬੜੇ ਤਕੜੇ ਫਲਾਂ ਦੇ ਨਾਲ। ਕਦਲੀ ਕੇ ਬਗੀਚਨ ਬ੍ਰਿੰਦ ਜਰੇ। ਹੋਰ ਮਹਾਰਾਜ ਕੇਲਿਆਂ ਦੇ ਬਗੀਚੇ ਬੜੇ ਜੜੇ ਲੱਗਦੇ, ਕੇਲੇ ਬੜੇ ਲੱਗੇ ਲੱਗਦੇ। ਜੇ ਨਰ ਨਾਰ ਸਰੀਰ ਮਚੀਰਨ। ਕੀ ਮਹਾਰਾਜ ਜਿਹੜੇ ਇਸ ਇਲਾਕੇ ਦੇ ਇਸਤਰੀ ਪੁਰਸ਼ਾਂ ਦੇ ਸਰੀਰ ਤੇ ਵਸਤਰ ਜੇ ਹੈ। ਆਨ ਹੀ ਰੀਤ ਸੁਤਾਹੇ ਧਰੇ। ਮਹਾਰਾਜ ਹੋਰ ਹੀ ਰੀਤੀ ਨਾਲ ਧਾਰਨ ਜੇ ਕੀਤੇ, ਸਾੜੀਆਂ ਜੀਆਂ ਪਾਈ ਫਿਰਦੀਆਂ ਹਨ। ਆਯਸ ਦੇਵੋ ਜਾਵੋ ਮੈਂ ਪੁਰ। ਮਹਾਰਾਜ ਆਗਿਆ ਦੇ ਦਿਦੋ ਮੈਂ ਇਸ ਸ਼ਹਿਰ ਵਿੱਚ ਹੀ ਜਾ ਆਵਾਂ। ਫਿਰ ਆਹਾਰ ਕਰੋ ਕਿਹ ਥਾਨ। ਵੇਖ ਵੂਖ ਕੇ ਕਿਸੇ ਥਾਂ ਤੇ ਮੈਂ ਭੋਜਨ ਛਕ ਲਵਾਂਗਾ। ਭੂਰ ਸ਼ੁਦਾ ਮੁਝ ਲਾਗ ਰਹੀ। ਮਹਾਰਾਜ ਤਾਂ ਮੈਨੂੰ ਤਾਂ ਪਹਿਲਾਂ ਵਾਂਗੂ ਹੁਣ ਫੇਰ ਬੜੀ ਭੁੱਖ ਲੱਗ ਰਹੀ ਹੈ। ਨਹਿ ਕੂਰ ਕਹੋ ਤੁਮਰੇ ਅਗਵਾਨ। ਗੁਰੂ ਨਾਨਕ ਸਾਹਿਬ ਤੁਹਾਡੇ ਅੱਗੇ ਮੈਂ ਹੁਣ ਝੂਠ ਨੀ ਕੋਈ ਕਹਿ ਰਿਹਾ, ਸੱਚ ਬੋਲ ਰਿਹਾ। ਸ੍ਰੀ ਮੁਖ ਵਾਕ ਕਹੇ ਤਿੰਨ ਸੋ। ਗੁਰੂ ਮਹਾਰਾਜ ਨੇ ਸੁਣ ਕੇ ਆਪਣੇ ਮੁਖ ਤੋਂ ਬਚਨ ਕਹੇ ਮਰਦਾਨੇ ਸਾਥ। ਨਹਿ ਜਾਵੋ ਹਯਾਪੁਰ ਮੈਂ ਮਰਦਾਨਾ। ਮਰਦਾਨੇ ਸ਼ਹਿਰ ਵੇ ਤੂੰ ਨਾ ਜਾਣਾ ਕਰੀ। ਜਾਨ ਹਿਰਦੇ ਦੁਖ ਦਾਨ ਸਥਾਨ। ਮਰਦਾਨੇ ਜਾਣਨਾ ਹਿਰਦੇ ਵਿੱਚ ਜਿਹੜਾ ਸਥਾਨ ਹੈ ਦੁੱਖ ਦੇਣ ਵਾਲਾ ਹੈ ਤੈਨੂੰ। ਨਾ ਲਾਇਕ ਜਾਨ ਕੇ ਮਾਨ ਸੁਜਾਨ। ਸਿਆਣੇ ਬਚਨ ਮੰਨ ਲਾ ਇਹ ਤੇਰੇ ਲਾਇਕ ਨੀ, ਤੇਰੇ ਯੋਗ ਨੀ ਇਹ ਜਾਣਦੇ। ਪੁਰਤੇ ਬਰਜੋ ਡਰ ਦੇ ਉਰ ਕੋ। ਮਰਦਾਨਾ ਬੋਲਿਆ ਸ਼ਹਿਰ ਜਾਣ ਤੋਂ ਤੁਸੀਂ ਮੈਨੂੰ ਰੋਕਦੇ ਹੋ, ਦਿਲ ਵਿੱਚ ਮੈਨੂੰ ਡਰ ਜਾ ਦਿੰਦੇ। ਨਾ ਭਰ ਆਪ ਅਹੂ ਕੁਛ ਖਵਾਇਆ। ਤਾਂ ਆਪ ਕਹਿੰਦੇ ਸ਼ਹਿਰ ਵਿੱਚ ਕੁਰਕ ਕੜ ਕੇ ਖਾਧਾ ਨਾ ਖਵਾਇਆ ਹੈ। ਕਰ ਆਏ ਆਹਾਰ ਨਹੇ ਕਰ ਨਾ ਕਰ। ਕਿਰਪਾ ਦੀ ਖਾਣ ਮੇਰੇ ਹੱਥ ਵਿੱਚ ਤਾਂ ਕਿਤੇ ਭੋਜਨ ਨਹੀਂ ਆਉਂਦਾ। ਕਿਉਂ ਕਰ ਬਾਹਰ ਮੈਂ ਨਿਰਬਾਹ। ਬਾਰ ਬਾਰ ਲਈ ਫਿਰਦਿਆਂ ਮੇਰਾ ਨਿਭਾ ਕਿਵੇਂ ਹੋ ਤੁਹਾਡੇ ਨਾਲ। ਬਿਨ ਭੋਜਨ ਤੇ ਤਨ ਹਾਨ ਬਣੇ। ਜਿੰਦਾ ਬਿਨਾਂ ਭੋਜਨ ਤੋਂ ਇੱਕ ਦਿਨ ਮੇਰਾ ਸਰੀਰ ਨਾਸ ਹੋ ਜੂ, ਮਰ ਮੁੱਕ ਜਾਊਗਾ। ਹੱਠ ਕੋ ਲਗਹੋ ਕਰੋ ਮਨ ਮਾਹਾ। ਇੱਥੋਂ ਤੱਕ ਮਹਾਰਾ ਆਪਣੇ ਮਨ ਵਿੱਚ ਮੈਂ ਕਿੱਥੋਂ ਕੁ ਤੱਕਰ ਹੁਣ ਹੱਠ ਕਰੀ ਜਲਾਂਗਾ। ਅਬ ਦੇ ਹੋਰ ਜਾਏ ਕੁ ਜਾਏ ਕੁ ਜਾਏ। ਹੁਣ ਮਹਾਰਾ ਸ਼ਹਿਰ ਆ ਗਿਆ, ਮੈਨੂੰ ਆਗਿਆ ਦੇ ਦੋ ਮੈਂ ਕਿਸੇ ਜਗ੍ਹਾ ਜਾ ਜੂ ਕੇ। ਖਾਏ ਅਗਾਏ ਅਵੋ ਤੁਮ ਪਾਹਾ। ਖਾ ਕੂ ਰੱਜ ਕੇ ਫਿਰ ਤੁਹਾਡੇ ਕੋਲ ਮੈਂ ਆਈ ਜਾਵਾਂਗਾ। ਨਾਨਕ ਤਾਂ ਮਨ ਕੀ ਮਨ ਜਾਣ। ਗੁਰੂ ਮਹਾਰਾ ਨੇ ਮਨ ਦੀ ਜਾਣੀ ਵੀ ਮਰਦਾਨਾ ਤਾਂ ਹੁਣ ਸ਼ਹਿਰ ਵੇਖਿਆ ਹੀ ਜਾਂਦਾ। ਸਵਾਨਨ ਬੈਲ ਭਨੇ ਮੁਸਕਾਨੇ। ਆਪਣੇ ਮੁੱਖ ਤੋਂ ਕਹਿੰਦੇ ਫਿਰ ਮੁਸਕਰਾਉਂਦਿਆਂ ਹਾਂ ਬਚਨ ਕਰ। ਧੀਰ ਸਰੀਰ ਧਰੈ ਨਹਿ ਤੂੰ। ਮਰਦਾਨੇ ਤੂੰ ਸਰੀਰ ਵਿੱਚ ਕਿਤੇ ਧੀਰਜ ਨਹੀਂ ਧਾਰਨਾ। ਪੁਰ ਮੈਂ ਬਰ ਹੇ ਰਹੁ ਜਾ ਮਰਦਾਨੇ। ਚੰਗਾ ਵੀ ਮਰਦਾਨੇ ਵੀ ਸ਼ਹਿਰ ਵਿੱਚ ਵੜ ਕੇ ਤੂੰ ਦੇਖ ਲਾ। ਤੋ ਉਰ ਹੇਰਨ ਚਾਹੇ ਰਹਿ ਨਹਿ। ਤੇਰੇ ਹਿਰਦੇ ਵਿੱਚ ਸ਼ਹਿਰ ਦੀ ਦੇਖਣ ਦੀ ਕਿਤੇ ਚਾਹਨਾ ਨਾ ਬਣੀ ਰਹੇ। ਖਾਹੋ ਆਹਾਰ ਅਹ ਲਲਚਾਨੇ। ਤੇਰਾ ਦਿਲ ਜਾ ਲਚਾਉਂਦਾ ਚੰਗਾ ਖਾ ਲਾ ਫਿਰ ਭੋਜਨ ਜਾ। ਸਰੋਨਨ ਆਉ ਸੁਣ ਕੀ ਨਿਭਿਆਨ ਨਾ ਸੁਣ ਕੇ ਫਿਰ ਮਰਦਾਨੇ ਨੇ ਸ਼ਹਿਰ ਵੱਲ ਨੂੰ ਚਾਲਾ ਮਾਰਿਆ। ਅਜਾਨ ਨ ਜਾਨੀ ਜੋ ਬੈਨ ਵਖਾਨੇ, ਜੋ ਗੁਰੂ ਮਹਾਰਾਜ ਨੇ ਢੰਗ ਜੇ ਨਾਲ ਬਚਨ ਜਾਂ ਕਹੇ ਨਾ ਇਹਨੇ ਅਣਜਾਣ ਨੇ ਜਾਣਿਆ ਨੇ ਵੀ ਮਹਾਰਾਜ ਰੋਕਦੇ ਆ ਤੇ ਮੈਂ ਮੱਲੋ ਮੱਲੀ ਜਾਨਾ। ਪੁਰ ਮੈਂ ਬਰ ਕੈ ਉਰ ਮੈਂ ਹਰ ਖਾ ਬਰ, ਸ਼ਹਿਰ ਵਿੱਚ ਬੜਿਆ ਹਿਰਦੇ ਵਿੱਚ ਚੰਗੇ ਬੜਾ ਕਹਿੰਦੇ ਖੁਸ਼ ਹੋ ਗਿਆ ਮਰਦਾਨਾ। ਹੇਰਤ ਨਾਰਾਇਣ ਰੂਪ ਅਪਾਰ, ਉੱਥੋਂ ਦੀ ਜਿਹੜੀਆਂ ਇਸਤਰੀਆਂ ਉਹਨਾਂ ਦਾ ਹੋਰ ਤਰ੍ਹਾਂ ਦਾ ਬੜਾ ਬੜਾ ਸੋਹਣਾ ਰੂਪ ਜਿਹਾ ਦੇਖ ਰਿਹਾ ਹੈ। ਤਰ ਪਾਤਰ ਮੂਲ ਉਖਾਰਨ ਕੋ, ਕਹਿੰਦੇ ਜਿਹੜਾ ਕੋਈ ਕਰਨੀ ਰੂਪ ਸਭ ਕਰਨੀ ਰੂਪੀ ਜਿਹੜਾ ਬਿਰਸ਼ ਹੈ ਉਹਨੂੰ ਕਹਿੰਦੇ ਜੜਾਂ ਤੇ ਪੱਤਰਿਆਂ ਦੇ ਸਵੇਰ ਪੁੱਟਣ ਵਾਸਤੇ ਕਰਨੀ ਸੀ ਆਹ ਵਿਵਚਾਰ ਵਿਹਾਰ ਹੈ, ਇਹਨਾਂ ਦਾ ਕਹਿੰਦੇ ਜਿਹੜਾ ਵਿਵਹਾਰ ਵਿਵਚਾਰ ਵਾਲਾ ਹੈ। ਹਥਨੀ ਵਰਗਾ ਜਿਵੇਂ ਹਥਨੀ ਦਰਖਤ ਨੂੰ ਜੜਾਂ ਤੋਂ ਪੁੱਟ ਸਕਦੀ ਹੈ, ਚੰਗੀ ਕਰਨੀ ਰੂਪੀ ਜਿਹੜਾ ਦਰਖਤ ਹੈ ਇਹੋ ਜਿਹਾ ਵਿਵਹਾਰ ਹੈ ਵੀ ਮੁੱਢਾ ਹੀ ਉਸਨੂੰ ਪੁੱਟ ਸਕਣ ਵਾਲੀਆਂ ਹਨ ਇਹ ਤ੍ਰੀਮਤਾਂ। ਸਿਰ ਬਾਰ ਸਵਾਰ ਕੈ ਅੰਜਨ ਡਾਰ, ਨਾ ਸਿਰ ਜੇ ਵਾਲ ਸਵਾਲ ਜੇ ਸਵਾਰੇ, ਅੱਖਾਂ ਉੱਚ ਸੁਰਮਾ ਜਾ ਪਾਇਆ ਹੋਇਆ। ਸ਼ਿੰਗਾਰ ਸੁਧਾਰ ਕਟਾਸ਼ ਨਿਹਾਰ ਹੈ, ਮੈਂ ਸ਼ਿੰਗਾਰ ਜਾ ਸਵਾਰ ਕੇ ਲਾਇਆ, ਕਟਾਸ਼ ਜਾ ਨਾਲ ਤੱਕ ਰਹੀਆਂ। ਨਰ ਜੋ ਪਰਦੇਸੀ ਕਰੈ ਪਰਵੇਸ਼, ਜਿਹੜਾ ਕੋਈ ਬਾਹਰਲੇ ਦੇਸ਼ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਲੈਂਦਾ ਪੁਰਸ਼, ਬਸੀ ਕਰ ਲੇਤ ਹੈ ਮੰਤਰ ਉਚਾਰੈ, ਮੰਤਰ ਜਾ ਕਹਿੰਦੇ ਪੜ੍ਹ ਕੇ ਉਹਨੂੰ ਅਧੀਨ ਕਰ ਲੈਂਦੀਆਂ, ਬਸ ਕਰ ਲੈਂਦੀਆਂ। ਦੋਹਰਾ ਰਮਤ ਪੁਰਖ ਕੋ ਸੋ ਥਕਤ ਨਹੀਂ, ਪੁਰਖ ਦੇ ਨਾਲ ਸੰਬੰਧ ਕਰਦੀਆਂ ਹੋਈਆਂ ਥਕਾਵਟ ਸਹਿਤ ਨਹੀਂ ਹੁੰਦੀਆਂ। ਅਸ ਕੁਟਲਾ ਤਹ ਨਾਰ, ਇਹੋ ਜਿਹੀਆਂ ਭੈੜੀਆਂ ਕਹਿੰਦੇ ਉੱਥੋਂ ਦੀਆਂ ਇਹ ਇਸਤਰੀਆਂ ਹਨ। ਪਤ ਸੋ ਰੱਖ ਹੈ ਸਬਸ ਸਵਸ ਕਰ, ਆਪਣੇ ਪਤੀਆਂ ਨੂੰ ਮੰਤਰਾਂ ਜੰਤਨਾ ਦੇ ਨਾਲ ਕਹਿੰਦੇ ਬਸ ਕਰਕੇ ਰੱਖਦੀਆਂ। ਆਪ ਕਰੈ ਵਿਵਚਾਰ, ਆਪ ਕਹਿੰਦੇ ਮਾੜੇ ਕੰਮ ਕਰਦੀਆਂ ਬਦ ਫੈਲੀਆਂ ਕਰਦੀਆਂ। ਇਹ ਕਬਿਤ ਜਬ ਮਰਦਾਨਾ ਪੁਰ ਮੱਧ ਮੈਂ ਪਿਆਨ, ਤਬ ਜਦੋਂ ਕਹਿੰਦੇ ਮਰਦਾਨਾ ਦੇਖਦਾ ਦੇਖਦਾ ਸ਼ਹਿਰ ਦੇ ਵਿਚਕਾਰੇ ਜੇ ਗਿਆ ਹੈ, ਕਯੋ ਇੱਕ ਥਾਨ ਹਿਤ ਲੈਣ ਕੇ ਅਹਾਰਿਆ, ਇੱਕ ਥਾਂ ਤੇ ਭੋਜਨ ਲੈਣ ਵਾਸਤੇ ਗਿਆ ਹੈ। ਵੈਸੀ ਚਾਰੂ ਨਾਰ ਚਾਰ ਨੈਣ ਸੋ ਨਿਹਾਰ, ਇਸ ਉੱਥੇ ਸੋਹਣੀਆਂ ਇਸਤਰੀਆਂ ਬੈਠੀਆਂ ਨੇਤਰਾਂ ਨਾਲ ਦੇਖ ਕੇ ਚੰਗੀ ਤਰ੍ਹਾਂ ਵਚਨ ਪਰਸ ਪਰ ਵਿਵਦ ਉਚਾਰਿਆ, ਉਹਨਾਂ ਨੇ ਆਪੋ ਵਿੱਚ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਵਚਨ ਕਹੇ ਇੱਕ ਦੂਸਰੀ ਨੂੰ। ਇੱਕ ਕਹਿ ਮੋਰੋ ਇਹ, ਦੂਜੀ ਕਹਿ ਬੀਤ ਮੋਹੇ, ਕਹਿੰਦੀ ਵੀ ਇਹ ਤਾਂ ਮੇਰਾ ਹੈ, ਦੂਜੀ ਕਹਿੰਦੀ ਇਹ ਬੀਤ ਮੇਰਾ ਹੈ, ਤੀਜੀ ਕਹਿ ਪੂਰਬ ਮੈਂ ਤੁਮ ਤੇ ਨਿਹਾਰਿਆ, ਕਹਿੰਦੀ ਇਹ ਤੁਹਾਡੇ ਨਾਲ ਪਹਿਲਾਂ ਤਾਂ ਮੈਂ ਇਹਨੂੰ ਦੇਖਿਆ ਹੈ, ਚੌਥੀ ਉੱਠ ਤਾਤ ਕਾਲ ਤੰਤ ਗੇਰ ਗਰੀਬ ਮਾਹੇ, ਚੌਥੀ ਨੇ ਬੜੀ ਛੇਤੀ ਉੱਠ ਕੇ ਕਹਿੰਦੇ ਝਾਟੀ ਮੰਤਰ ਜਾ ਪੜ ਕੇ ਮਰਦਾਨੇ ਦੇ ਗਲ ਵਿੱਚ ਧਾਗਾ ਠੋਕ ਤਾ, ਲੀਨੋ ਕਾਰ ਮੇਡਾ ਦਾਮ ਦੀਨ ਗਾਰ ਡਾਰਿਆ, ਇਸ ਤਰ੍ਹਾਂ ਕਹਿੰਦੇ ਉਹ ਮੰਤਰ ਦੇ ਬਲ ਨਾਲ ਵੈਸਾ ਪ੍ਰਭਾਵ ਜਾ ਪਾਇਆ ਵੀ ਬ੍ਰਹਮਾ ਮਰਦਾਨਾ ਆਪਣੇ ਆਪ ਨੂੰ ਭੇਡੂ ਜਿਹਾ ਸਮਝਣ ਲੱਗ ਪਿਆ, ਗਲ ਵਿੱਚ ਧਾਗਾ ਜਾ ਪਾਇਆ ਤੇ ਰੱਸੀ ਵੀ ਪਾ ਕੇ ਬੰਨ ਤਾ ਕਿਲੇ ਨਾਲ, ਸਵਈਆ ਮਾਨਵ ਦੇਹ ਗਈ ਪਲਟੀ, ਮਰਦਾਨੇ ਨੂੰ ਇਉਂ ਪ੍ਰਤੀਤ ਹੁੰਦਾ ਵੀ ਮੇਰੀ ਤਾਂ ਦੇਹ ਬਦਲ ਗਈ, ਮੈਂ ਤਾਂ ਭੇਡੂ ਬਣ ਗਿਆ। ਤਬ ਏਡਕ ਰੂਪ ਸੁਦੀਸਨ ਲਾਗਾ, ਆਪ ਨੂੰ ਮਰਦਾਨੇ ਦਾ ਭੇਡੂ ਦਾ ਰੂਪ ਨੂੰ ਦੱਸਣ ਲੱਗਿਆ ਵੀ ਮੈਂ ਮਰਦਾਨਾ ਨਹੀਂ ਹੈ, ਮੈਨੂੰ ਤਾਂ ਮੰਤਰ ਪੜ੍ਹ ਕੇ ਭੇਡੂ ਬਣਾ ਤਾ ਇਹਨੇ। ਗਰੀਬ ਮਗੇਰ ਕਦਾਮਨ ਬੰਧਨ, ਗਲ ਦੇ ਧਾਗਾ ਜਾ ਪਾ ਕੇ ਰੱਸੀ ਨਾਲ ਬੰਨਤਾ, ਉੱਥੇ ਬੰਨ ਦਿਓ ਕਿਲਕਗ ਜਿਨ ਭਾਗਾ, ਹਾਂ ਵੀ ਕਿੱਲੀ ਨਾਲ ਬੰਨਤਾ ਵੀ ਮਤਾ ਇਹ ਭੱਜ ਜਾਵੇ ਕਿਸੇ ਪਾਸੇ। ਰੂਪ ਹੈ ਤੇ ਸੁਖ ਰੂਪ ਭਇਓ, ਆ ਚੰਗੇ ਸੋਹਣੇ ਰੂਪ ਵਾਲਾ ਸੀ ਉਹ ਤੋਂ ਹੋਰ ਹੀ ਭੇੜੇ ਰੂਪ ਵਾਲਾ, ਹੁਣ ਭੇਡੂ ਜਿਹਾ ਬਣ ਗਿਆ ਮਰਦਾਨਾ। ਪੁਨ ਮਾਰਤ ਨਾਸਨ ਸੋ ਫੁਰਡਾਗਾ, ਇਹ ਕਹਿੰਦੇ ਜਿਵੇਂ ਉਹ ਨਾਸਾਂ ਨਾਲ ਭੇਡੂ ਫੁਰਾਟੇ ਜੇ ਮਾਰਦੇ ਫੁਰਕਾਟੇ ਜੇ ਮਾਰ ਲੱਗ ਗਏ ਵੀ ਜਾਣਤ ਹੈ ਮਨ ਮੈਂ ਸਭ ਹੀ ਸੁਧ, ਮਹਾਰਾਜ ਦੇ ਦਰਸ਼ਨ ਕੀਤੇ ਆ ਜਿਸ ਕਰਕੇ ਮਨ ਵਿੱਚ ਸਾਰੀ ਖਬਰ ਸਾਰ ਜਾਣਦਾ ਵੀ ਆ ਵੀ ਮੈਂ ਮਰਦਾਨਾ ਪਰ ਬਣ ਗਿਆ ਭੇਡੂ ਫਸ ਗਏ। ਚੋਰ ਚੱਲੈ ਨਹਿ ਬੰਦ ਜੇ ਤਿਆਗਾ, ਹਾਂ ਕਿਉਂਕਿ ਕਹਿੰਦੇ ਕਿਉਂਕਿ ਬੰਨ ਛੱਡਿਆ ਹੋਇਆ ਬਸ ਮਨੀ ਚੱਲਦਾ ਮਰਦਾਨੇ। ਪੂਰਬ ਸੂਰਤ ਹੈ ਉਰ ਮੈਂ, ਉਜਰੇ ਵਿੱਚ ਮਰਦਾਨਾ ਬਹੁਤ ਝੂਰਦਾ ਵੀ ਫਸ ਗਏ ਆ ਕੇ। ਤ੍ਰਿਯ ਧੂਰਤ ਕੀਨ ਮੈਥੋਂ ਅਨਜਾਨਾ, ਇਸ ਇਸਤਰੀ ਬੜੀ ਠੱਗਣੀ ਸੀ, ਮੈਂ ਜਾਣ ਸੀ ਮੈਨੂੰ ਇਹਨੇ ਠੱਗ ਲਿਆ। ਨਾਨਕ ਬੈਨ ਨ ਮਾਨੇ ਮਨ, ਹਾਂ ਫਿਰ ਮਨ ਵਿੱਚ ਕਹਿੰਦਾ ਮੈਂ ਮਹਾਰਾਜ ਦੇ ਬਚਨ ਹੀ ਨਾ ਮੰਨੇ ਸੀ। ਦੁੱਖ ਜਾਂ ਤੇ ਸਹਾਰਾ ਹਾਂ ਆਪਣੇ ਪ੍ਰਾਣਾ, ਆਪਣੇ ਹੱਥਾਂ ਨਾਲ ਆਪ ਹੀ ਇਸ ਕਰਕੇ ਮੈਂ ਦੁੱਖ ਸਹਾਰ, ਮੈਂ ਆਪ ਹੀ ਦੁੱਖ ਸਹਿੜਿਆ, ਮਹਾਰਾਜ ਤਾਂ ਰੋਕ ਰਹੇ ਸੀ। ਜੌਨ ਹਿਤੂ ਕੋ ਨ ਮਾਨਤ ਬੈਨ ਕੋ, ਮਨ ਹੀ ਮਨ ਕਹਿੰਦਾ ਜਿਹੜਾ ਆਪਣੇ ਕਹਿੰਦੇ ਦੋਸਤ ਦਾ ਮਿੱਤਰ ਦਾ ਬਚਨ ਹੀ ਨਾ ਮੰਨਦਾ ਹੁੰਦਾ ਹੈ। ਪ੍ਰਾਪਤ ਹੋਇਆ ਦੁੱਖ ਮੋਹ ਸਮਾਨ, ਮੈਨੂੰ ਅੱਜ ਦੁੱਖ ਪ੍ਰਾਪਤ ਹੋਇਆ, ਇਸ ਤਰ੍ਹਾਂ ਮਿੱਤਰ ਦੇ ਬਚਨ ਉਹਨੂੰ ਵੀ ਦੁੱਖ ਪ੍ਰਾਪਤ ਹੁੰਦਾ ਹੈ। ਦੇਸ਼ ਨਿਕੇਤ ਕਹਾ ਹਮਰੋ, ਕਹਿੰਦੇ ਦੇਖੋ ਬਈ ਕਿੱਥੇ ਸਾਡਾ ਦੇਸ਼ ਰਹਿ ਗਿਆ, ਕਿੱਥੇ ਸਾਡੇ ਰਾਏ ਭੋਈ ਦੀ ਤਲਵੰਡੀ ਵਿੱਚ ਘਰ ਰਹਿ ਗਏ, ਕਿੱਥੇ ਅਸੀਂ ਭੇਡੂ ਬਣੇ ਬੈਠੇ। ਕਿਤ ਆਨ ਫਸਿਓ ਪਰ ਦੇਸ਼ ਸਦਾਨਾ, ਪਰਦੇਸ਼ ਸਾਰੇ ਆ ਫਸਿਆ। ਕੌਣ ਬਤਾਵੇ ਹੈ ਜਾਏ ਅਵੈ ਸੁਧ, ਕਹਿੰਦੀ ਉਹ ਗੁਰੂ ਨਾਨਕ ਜਿਹੜੇ ਮਾਰੇ ਮਾਲਕ ਹੈ ਉਹਨੂੰ ਕੌਣ ਜਾ ਕੇ ਹੁਣ ਖਬਰ ਸਾਰ ਦੇ। ਆਲ ਛੁਡਾਵੇ ਹੈ ਮੋਹ ਪ੍ਰਭ ਜੇਉ, ਮੇਰੇ ਜਿਹੜੇ ਮਾਲਕ ਹੈ ਫਿਰ ਤਾਂ ਆ ਕੇ ਛੁਡਾ ਸਕਦੇ ਜੇ ਕੋਈ ਖਬਰ ਦੇ ਦੇਵੇ। ਬੋਲਣ ਕੀ ਸ਼ਕਤੀ ਨਾ ਰਹੀ ਮੁਝ, ਮੇਰੇ ਤੇ ਮੰਤਰ ਜਾ ਪੜ ਕੇ ਭੇਡੂ ਬਣਾ ਤਾ, ਮੈਨੂੰ ਤਾਂ ਹੁਣ ਕੋਈ ਬੋਲਣ ਦੀ ਕਹਿੰਦੇ ਸ਼ਕਤੀ, ਮੈਂ ਤਾਂ ਹੁਣ ਬੋਲ ਨਹੀਂ ਸਕਦਾ। ਬੈਨ ਪੁਕਾਰ ਕਹੋ ਵਿਦ ਕੇ, ਕਿਹੜੇ ਤਰੀਕੇ ਨਾਲ ਹੁਣ ਮੈਂ ਬਚਨ ਜਾ ਪੁਕਾਰ ਕੇ ਕਹਾਂ ਵੀ ਫਸ ਗਿਆ ਮਾਰਾ, ਆ ਕੇ ਛੁਡਾ ਲਓ ਮੈਨੂੰ। ਕੈਸੇ ਛੁਟੋ ਚਿਤ ਬੀਚ ਵਿਚਾਰਤ, ਸੋਚਾਂ ਜਿਹਾਂ ਵਿਚਾਰਦਾ ਵੀ ਕਿਸ ਤਰ੍ਹਾਂ ਇੱਥੋਂ ਮੈਂ ਛੁੱਟ ਜਾਵਾਂ। ਆਤੁਰਤਾ ਉਰ ਧਾਰਤ ਏਉ, ਇਸ ਤਰ੍ਹਾਂ ਹਿਰਦੇ ਵਿੱਚ ਬੜੀ ਵਿਆਕੁਲਤਾ ਜਾ ਧਾਰਦਾ। ਜਾਨਤ ਜੋ ਸਭ ਕੇ ਘੱਟ ਅੰਤਰ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਦਿਲਾਂ ਦੇ ਅੰਦਰਲੀਆਂ ਜਾਣਦੇ। ਤੋ ਆਪ ਸ੍ਰੀ ਪ੍ਰਭ ਆਨ ਛਟੇ, ਫਿਰ ਮੇਰੇ ਹਿਰਦੇ ਦੀ ਕਿਉਂ ਨੀ ਛਿੜ ਜਾਣਗੇ, ਮੈਨੂੰ ਵੀ ਜਲਦੀ ਜਾਣ ਕੇ ਆ ਕੇ ਛੁਡਾਈ ਲੈਣ ਬਈ। ਦੋਹਰਾ ਇਹ ਬਿਦ ਉਰ ਮਹ ਧਾਰ ਕੈ, ਇਸ ਤਰ੍ਹਾਂ ਹਿਰਦੇ ਵਿੱਚ ਧਾਰੇ ਵੇ ਮਾਰਾ ਅੰਤਰ ਜਾਮੀ, ਮੈਨੂੰ ਆ ਕੇ ਛੁਡਾ ਲੈਣ। ਦਹ ਦਿਸ ਸੋ ਦ੍ਰਿਗ ਹੀ ਦੀਨ, ਦਸੋ ਦਿਸਾ ਫਿਰ ਆਪਣੇ ਨੇਤਰ ਚਲਾਉਂਦਾ ਹਰ ਪਾਸੇ ਨੂੰ ਝਾਗਦੇ ਕਿਧਰੋਂ ਮਰ ਜਾਂਦੇ। ਆਮਨ ਗੁਰ ਕੋ ਹੇ ਰਹੀ, ਮਹਾਰਾਜ ਦਾ ਦੇਖਣ ਆਉਣ ਵਾਸਤੇ ਦੇਖਦਾ ਕਿਸ ਪਾਸੇ ਤੇ ਹੋ ਰਹੇ। ਪ੍ਰੇਮ ਚਰਨ ਕੋ ਕੀਨ, ਅੰਦਰੋਂ ਮਨ ਦੇ ਮਹਾਰਾਜ ਦੇ ਚਰਨਾਂ ਵਿੱਚ ਪ੍ਰੇਮ ਕੀਤਾ, ਚਰਨਾਂ ਦਾ ਧਿਆਨ ਕੀਤਾ ਵੀ ਮਹਾਰਾਜ ਛੁਡਾਓ ਮੈਨੂੰ ਆ ਕੇ। ਸਵਈਆ ਦੋਏ ਮਹੂਰਤ ਬੀਤ ਗਏ ਜਬ, ਇਸ ਤਰ੍ਹਾਂ ਮਰਦਾਨੇ ਨੂੰ ਫਸਿਆ ਹੋਇਆ ਜਦੋਂ ਚਾਰ ਘੜੀਆਂ ਦਾ ਸਮਾਂ ਲੰਘ ਗਿਆ। ਸ੍ਰੀ ਗੁਰ ਬੈਨ ਕਹੇ ਸੁਨ ਬਾਲਾ, ਇਧਰੋਂ ਗੁਰੂ ਮਹਾਰਾਜ ਨੇ ਬਚਨ ਕਿਹਾ ਬਈ ਭਾਈ ਬਾਲਾ ਸੁਣੀਏ, ਆਨਹ ਤਾਹੇ ਅਬੈ ਚੱਲ ਕੇ, ਬਈ ਆਪਾਂ ਮਰਦਾਨੇ ਨੂੰ ਆਪਾਂ ਚੱਲ ਕੇ ਲੈ ਆਈਏ। ਉਠ ਠਾਂਡ ਭਏ ਸੁਖ ਦਾ ਤਤਕਾਲਾ, ਸੁਖ ਦੇਣ ਵਾਲੇ ਸਤਿਗੁਰੂ ਉੱਠ ਕੇ ਬੜੀ ਛੇਤੀ ਖੜੋਏ ਹੋ ਗਏ। ਹੈ ਕਿਹ ਥਾਨ ਚੱਲੇ ਕਿਵ ਆਪ, ਮਰਦਾ ਭਾਈ ਬਾਲਾ ਕਹਿੰਦੇ ਮਹਾਰਾ ਮਰਦਾਨਾ ਕਿਹੜੇ ਸਥਾਨ ਤੇ ਹੈ, ਕਿੱਥੇ ਆਪ ਹੁਣ ਚੱਲੇ, ਕਿਸ ਤਰ੍ਹਾਂ ਚੱਲੇ ਹੋ, ਬਤਾਵਹੁ ਬੁਝੇ ਮੈਂ ਐਸ ਕਿਰਪਾਲਾ। ਬਾਲਾ ਜੀ ਕਹਿੰਦੇ ਮੈਂ ਪਾਰਨ ਪੁੱਛਿਆ, ਮਹਾਰਾ ਮੈਨੂੰ ਦੱਸੋ ਵੀ ਕਿੱਥੇ ਚੱਲੋ, ਕਿਹੜੇ ਥਾਂ ਮਰਦਾਨਾ। ਏਡਕ ਕੀਨ ਭਇਓ ਮਨ ਦੀਨ, ਮਰਦਾਨੇ ਨੇ ਦਿੱਤਾ ਸੰਬੰਧ ਵਿੱਚ ਭਾਈ ਬਾਲਾ ਨੂੰ ਦੱਸਿਆ ਵੀ ਉਹ ਤਾਂ ਭੇਡੂ ਬਣ ਗਿਆ, ਮਨ ਵਿੱਚ ਦੀਨ ਹੋ ਰਿਹਾ, ਦੁਖੀ ਹੋ ਰਿਹਾ ਵਿਚਾਰਾ। ਕੁਮੰਤਰਨ ਸੋ ਤਿੰਨ ਬੰਧਨ ਕਾਲਾ, ਖੋਟਾ ਮੰਤਰ ਜਿਹਾ ਪੜ ਕੇ ਉਹਨੂੰ ਕਹਿੰਦੇ ਬੰਨ ਪਾਇਆ, ਉਹਨੂੰ ਰੱਸੀ ਨਾਲ ਨੂੜ ਕੇ ਬੰਨਤਾ ਕਿਲੇ ਨਾਲ। ਮਰ ਹਰੀ ਛੰਦ ਭਨ ਹੀ ਬਚ ਬਾਲਾ, ਇਉਂ ਤੇ ਨਾਲਾ। ਹਾਂ ਭਾਈ ਬਾਲਾ ਜੀ ਬਚਨ ਕਹਿਣ ਲੱਗੇ, ਮਹਾਰਾ ਮਰਦਾਨੇ ਨਾਲ ਇਉਂ ਹੀ ਹੋਣੀ ਚਾਹੀਦੀ ਸੀ। ਚਾਹੀਏ ਸੁਣੋ ਕਿਰਪਾਲ, ਕਿਰਪਾਲੂ ਇਉਂ ਹੋਣੀ ਚਾਹੀਦੀ ਸੀ। ਤਬ ਤੁਮਨੇ ਹਟਕਿਓ ਮਨ ਨਾ ਅਟਕਿਓ, ਤੁਸੀਂ ਪਹਿਲਾਂ ਮਹਾਰਾ ਰੋਕਿਆ ਸੀ, ਮਨ ਵਿੱਚ ਰੁਕਿਆ ਹੀ ਨਹੀਂ ਹੈ। ਸਟਕਿਓ ਪੁਰ ਤਤਕਾਲ, ਝੱਟ ਪਾਟੀ ਕਹਿੰਦੇ ਇਧਰ ਨੂੰ ਚੱਲੇ ਆਇਆ, ਤੁਰੇ ਆਇਆ ਮੂੰਹ ਚੁੱਕ ਕੇ। ਕੋਚਿਰ ਦੁੱਖ ਦੀਜੈ ਮੋਖ ਨਕੀਜੈ, ਇਸ ਕਰਕੇ ਮਹਾਰਾ ਕੁਝ ਨਾ ਕੁਝ ਮਰਦਾਨੇ ਨੂੰ ਦੁੱਖ ਦਈਏ, ਇਹਨੂੰ ਛਡਾਉਣਾ ਨਾ ਕਰੀਏ। ਚਾਨਹਿ ਤਬ ਮਨ ਮਾਹਿ, ਔਖਾ ਜਿਹਾ ਹੋਇਆ ਨਾ ਫਿਰ ਮਨ ਵਿੱਚ ਜਾਣ ਲੂਗੇ ਵੀ ਮਹਾਰਾਜ ਨੇ ਔਖੇ ਫਸਾਂਗੇ ਫੇਰ ਕਿਤੇ। ਪਹੁਰ ਨ ਬਚ ਹੋਰ ਹੈ ਕਹੋ, ਫਿਰ ਮਹਾਰਾਜ ਜਿੱਥੇ ਵੀ ਜਾਓਗੇ ਮੁੜ ਕੇ ਨਹੀਂ ਤੋ ਤੁਹਾਡਾ ਬਚਨ ਮੋੜੇਗਾ। ਆਏ ਸੇ ਮੁਖੀ ਤਾਹੇ, ਜਿਨੋਂ ਮਹਾਰਾਜ ਥੋੜੀ ਬੜੀ ਅਕਲ ਬੁੱਧ ਆ ਜਾਊਗੀ। ਸੁਣੀਏ ਸੁਤ ਬਾਲਾ ਬੁੱਧ ਵਿਸਾਲਾ, ਹੇ ਭਾਈ ਬਾਲਾ ਕੰਨਾ ਵਿੱਚ ਵਣ, ਤੂੰ ਬੜਾ ਬੁੱਧੀਵਾਨ ਹੈ। ਸੰਗ ਲਏ ਕੀ ਲਾਜ, ਮਰਦਾਨੇ ਨੂੰ ਆਪਣਾ ਨਾਲ ਲਿਆ, ਇਸ ਕਰਕੇ ਨਾਲ ਲੈ ਦੀ ਆਪਾਂ ਨੂੰ ਵੀ ਸ਼ਰਮ ਸ਼ਰਮ ਜੀ ਆਉਂਦੀ ਹੈ। ਬਹੁ ਭੁੱਖ ਸੁਭਾਉ ਧੀਰ ਨਸਾਉ, ਭਾਈ ਬਾਲਾ ਪਰ ਉਹਦੀ ਕੋਈ ਕਹਿੰਦੇ ਕੋਈ ਗੱਲ ਨਹੀਂ, ਉਹਦਾ ਭੁੱਖ ਵਾਲਾ ਸਵਾਈ ਹੈ, ਮਰਾਸੀ ਹੈ, ਚੀਰ ਉਹਦਾ ਨਾਸ ਹੋ ਜਾਂਦਾ ਹੈ। ਤੇ ਸੋ ਹਮ ਕਾਜ, ਬਾਕੀ ਵੀ ਮਰਦਾਨੇ ਨਾਲ ਆਪਣਾ ਖਾਸ ਕੰਮ ਵੀ ਹੈ ਕਿ ਉਹਦੇ ਰਾਹੀਂ ਲੋਕਾਂ ਦਾ ਉਧਾਰ ਹੋਣਾ ਹੈ। ਸਿਮਰਨ ਮਮ ਕਰਤਾ ਅਬ ਉਰ ਡਰਤਾ, ਮੰਤਰ ਦੇ ਵਿੱਚ ਮਰਦਾਨਾ ਬਹੁਤ ਡਰਿਆ, ਸਾਨੂੰ ਅੰਦਰੇ ਚਾਦ ਕਰ ਰਿਹਾ ਹੈ। ਚਲ ਹੋ ਛੁਟਾਵੇ ਤਾਸ, ਬਾਲੇ ਆਪਾਂ ਵਿਚਾਰੇ ਨੂੰ ਛੁਡਾਈਏ ਉੱਥੋਂ। ਇਉਂ ਕਹਿ ਗੁਰ ਪੂਰਨ ਗਵਨੇ ਤੂਰਨ, ਇਉਂ ਪੂਰ ਸਤਿਗੁਰੂ ਜੀ ਕਹਿ ਕੇ ਬੜੀ ਛੇਤੀ ਚੱਲੇ। ਦੁੱਖ ਭੰਜਨ ਨਿਜ ਦਾਸ, ਆਪਣੇ ਦਾਸ ਦਾ ਦੁੱਖ ਤੋੜਨ ਵਾਸਤੇ। ਕਬਿਤ ਮੋਕੋ ਲੀਨੋ ਸੰਗ ਅਰ ਬਿੰਦ ਨੈਣ ਗਏ ਤਹਾਂ, ਆ ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਕੁਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਉੱਥੇ ਚਲੇ ਗਏ। ਏਡਕ ਰੂਪ ਮਰਦਾਨਾ ਜਹਾਂ ਬੈਸਿਆ, ਜੇ ਕਹਿੰਦੇ ਉਹ ਭੇਡੂ ਦਾ ਰੂਪ ਜਾ ਧਾਰ ਕੇ ਮਰਦਾਨਾ ਬੈਠਾ ਹੋਇਆ। ਫੇਰ ਕਰ ਦੂਰ ਹੀ ਤੇ ਭੂਰ ਹਰ ਖਾਏ ਉੱਠਿਓ, ਦੂਰੋਂ ਹੀ ਦੇਖ ਕੇ ਮਾਰਨ ਨੂੰ ਆਉਂਦਿਆਂ ਤੇ ਮਰਦਾਨਾ ਤਾਂ ਕਹਿੰਦੇ ਖੁਸ਼ ਹੋ ਕੇ ਉੱਠ ਖੜੋਤਾ। ਨਾਸਾ ਫੁਰ ਕਾਏ ਖੁਰ ਅਵਨੀ ਹਨੇਸਿਆ, ਨਾਸਾ ਨਾਲ ਫੁਰਕਾਟੇ ਜੇ ਮਾਰਦਾ, ਧਰਤੀ ਨਾਲ ਪੈਰ ਜੇ ਮਾਰਦਾ ਹੈ। ਭਿਆ ਭਿਆ ਭਨੈ ਮੁਖ ਔਰ ਨ ਚੱਲੇ ਹੈ ਬਸ, ਮੁਖ ਤੋਂ ਭਿਆ ਭਿਆ ਦੀ ਆਵਾਜ਼ ਜੀ ਕਹਿੰਦਾ, ਹੋਰ ਕੋਈ ਬਸ ਨਹੀਂ ਚੱਲਦਾ। ਦੇਖ ਦ੍ਰਿਗ ਬਿਗਸਤ ਕਮਲ ਘੁਮੇਸਿਆ, ਜੋ ਕਮਲ ਵਰਗੇ ਫੁੱਲ ਵਾਲੇ ਸਤਿਗੁਰੂ ਹੈ ਮਰਦਾਨੇ ਨੂੰ ਹੈ ਫਸਿਆ ਦੇਖ ਕੇ ਤੇ ਹੱਸਦੇ ਹਨ ਖਾਂ ਨਾਲ। ਗਏ ਤਿਸ ਆਇਲ ਦਿਆਲ ਦਾਰ ਠੰਡ ਪਏ, ਉਸ ਵੇਲੇ ਮਹਾਰਾਜ ਦਿਆਲੂ ਕਿਰਪਾਲੂ ਉਸਦੇ ਘਰ ਦੇ ਅੱਗੇ ਜਾ ਖੜਿਆ ਹੋਏ। ਸੁੰਦਰ ਸਰੀਰ ਚੀਰ ਸਜੇ ਸੁਭ ਬੇਸ਼ਿਆ, ਸੋਹਣਾ ਸਰੀਰ ਹੈ, ਸੋਹਣੇ ਸਰੀਰ ਤੇ ਬਸਤਰ ਸਜਾਏ ਹੈ। ਕਾਮਨੀ ਜ ਕਾਮ ਰਤ ਭੋਗ ਅਬ ਲਾਖਾ ਔਰ, ਜਿਹੜੀਆਂ ਕਾਮਨੀ ਹੈ ਉਹਨਾਂ ਨੂੰ ਕਾਮ ਨਾਲ ਪ੍ਰੀਤੀ ਹੈ, ਇਸ ਤਰ੍ਹਾਂ ਭੋਗਣ ਦੀ ਚਾਨਾ ਹਿਰਦੇ ਵਿੱਚ। ਫੇਰ ਕਾਰ ਧਾਮਦਾਰ ਚਾਮਲੀ ਅਪਾਰ ਹੀ, ਮਹਾਰਾਜ ਨੂੰ ਕਹਿੰਦੇ ਆਇਆ ਦੇ ਕੇ ਦਰਵਾਜੇ ਤੇ ਉਬਰ ਚਾਵਲੀ ਜੀਆਂ ਆਈਆਂ ਬੇਅੰਤ। ਹੁਤੀ ਚਾਰ ਬੈਠੀ ਤਾਂ ਦੋਏ ਉੱਠ ਦੌੜੀ ਆਈ, ਚਾਰ ਕ ਬੈਠੀਆਂ ਸੀ ਦਰਵਾਜੇ ਤੇ, ਦੋ ਭੱਜ ਕੇ ਆਈਆਂ ਦੌੜ ਕੇ। ਤੰਤ ਲੀਏ ਹੱਥ ਮੰਤ ਮੁਖ ਤੇ ਉਚਾਰ ਹੀ, ਤਾਗਾ ਜਾ ਲਿਆ ਤੇ ਮੁਖੋ ਮੰਤਰ ਜਾ ਪੜਨ ਲੱਗੀ। ਲੋਚਨ ਨਸਾਏ ਹਾਵ ਭਾਵ ਦੇਖ ਰਾਏ ਕਰ, ਨਚਾਇਆ ਹੈ ਹਾਵ ਭਾਵ ਜੇ ਦਿਖਾਣਾ ਕੀਤੇ। ਮੁਖ ਮੁਸਕਾਏ ਔਰ ਹਰਖ ਸੁਧਾਰ ਹੀ, ਮੁਖ ਮੁਸਕਾਉਣੇ ਹਿਰਦੇ ਵਿੱਚ ਖੁਸ਼ੀ ਜੀ ਧਾਰੀ ਵੀ ਇਹ ਫਸ ਗਏ। ਮੇਰੇ ਗਾਰ ਤੰਤ ਜਬ ਡਾਰਨ ਲੱਗੀ ਹੈ ਇੱਕ, ਭਾਈ ਬਾਲਾ ਜੀ ਕਹਿੰਦੇ ਜਦੋਂ ਮੰਤਰ ਜਾ ਪੜ ਕੇ ਮੇਰੇ ਗਲ ਵਿੱਚ ਇੱਕ ਕਹਿੰਦੇ ਤਾਗਾ ਜਾ ਪਾਉਣ ਲੱਗੀ ਇਸਤਰੀ, ਭਈ ਤਤ ਕਾਲ ਮੀਡੀ ਕੁਲਟਾ ਕੁਨਾ ਰਹੀ। ਉਸੇ ਵੇਲੇ ਜਿਹੜੀ ਭੈੜੀ ਇਸਤਰੀ ਹੈ ਨਾ, ਕਹਿੰਦੇ ਬੜੀ ਛੇਤੀ ਕਹਿੰਦੇ ਭੇਡ ਜੀ ਬਣ ਗਈ। ਸਵਈਆ ਦੂਸਰੀ ਦੌੜ ਗਈ ਦਿਸ ਸ੍ਰੀ ਗੁਰ, ਦੂਸਰੀ ਜਿਹੜੀ ਇਸਤਰੀ ਉਹ ਮਹਾਰਾਜ ਵੱਲ ਨੂੰ ਦੌੜ ਕੇ ਗਈ। ਸੋ ਉਕਸੀ ਤੰਤ ਪਾਵਨ ਹੇਤੂ, ਕਹਿੰਦੇ ਤਾਗਾ ਜਾ ਗੱਲ ਪਾਉਣ ਵਾਸਤੇ ਜਦੋਂ ਉਕਸੀ ਅੱਗੇ ਨੂੰ ਵਧੀ ਜੀ ਹੈ, ਹੋਏ ਗਈ ਸ਼ਰਮਾ ਤਨ ਤੂਰਨ। ਉਸੇ ਵੇਲੇ ਕਹਿੰਦੇ ਉਹ ਕੁੱਤੀ ਦੇ ਸਰੀਰ ਵਾਲੀ ਬਣ ਗਈ ਹੈ ਛੇਤੀ ਹੀ। ਪੂਰਨ ਹੀ ਅਵਗਿਆ ਦੁੱਖ ਦੇ ਤੂੰ, ਕਿਉਂਕਿ ਜਿਹੜੇ ਪੂਰਨ ਹੁੰਦੇ ਉਹਨਾਂ ਦੀ ਜਿਹੜੀ ਨਿਰਾਦਰੀ ਆ ਉਹ ਦੁੱਖ ਦੇਣ ਵਾਲੀ ਹੁੰਦੀ ਹੈ। ਔਰ ਹੁਤੀ ਡਰ ਧਾਰ ਹਿਰਦੈ ਪਿਕ, ਜਿਹੜੀਆਂ ਹੋਰ ਸੀ ਉਹਨਾਂ ਨੇ ਹਿਰਦੇ ਵਿੱਚ ਡਰ ਧਾਰਿਆ ਹੈ। ਭਾਜ ਬਰੀ ਤਤਕਾਲ ਨਿਕੇਤੂ, ਇੱਕ ਭੇਡ ਬਣ ਗਈ ਇੱਕ ਕੁੱਤੀ ਬਣ ਗਈ, ਵੇਖ ਕੇ ਉਹਨੇ ਆਪਣੇ ਘਰ ਵਿੱਚ ਝੱਟ ਜਾ ਵੜੀਆਂ। ਮੇਖ ਕੇ ਸੰਗ ਵਧਿਓ ਫੁਰਕੈ ਬਹੁ, ਇੱਧਰ ਕਿਲੇ ਨਾਲ ਮੰਨਿਆ ਮਰਦਾਨਾ ਬੜੇ ਫੁਰਕਾਟੇ ਜੇ ਮਾਰਦਾ। ਸ੍ਰੀ ਗੁਰਖੋ ਨਿਜ ਦੇਵਨ ਭੇਤੂ, ਮਹਾਰਾਜ ਨੂੰ ਆਪਣਾ ਭੇਜਾ ਦੇਣ ਵਾਸਤੇ ਵੀ ਮੈਂ ਇੱਧਰ ਬਣਿਆ। ਕਬਿਤ ਬੋਲਤ ਆਬ ਨਾਨਕ ਜੀ ਜਾਹੋ ਆਬ ਬਾਲਾ ਤੁਮ। ਮਹਾਰਾਜ ਬੋਲੇ, ਭਾਈ ਬਾਲਾ ਹੁਣ ਤੂੰ ਜਾ ਕੇ ਕੰਠ ਮਰ ਦਾਨੇ ਕੇ ਤੇ ਤੋਰ ਡਾਰ ਬੰਧਨਾ। ਮਰਦਾਨੇ ਦੇ ਗਲੇ ਵਿੱਚ ਜਿਹੜਾ ਤਾਗਾ ਜਾ ਬੰਨਿਆ ਤੋੜ ਕੇ ਭਰੇ ਸੱਟ। ਆਇਸ ਕੁਪਾਏ ਤਤ ਕਾਲ ਢਿੱਗ ਜਾਏ ਕਰ। ਅੱਗਿਆ ਪਾ ਕੇ ਬੜੀ ਛੇਤੀ ਕੋਲ ਜਾ ਕੇ ਕੰਠ ਜੋ ਤੰਤ ਸੋ ਕੀਨੋ ਹੈ ਨਿਕੰਦਨਾ। ਜਿਹੜਾ ਮਰਦਾਨੇ ਦੇ ਗਲੇ ਵਿੱਚ ਤਾਗਾ ਜਾ ਮਾਨਵ ਕੀ ਦੇਹ ਭਈ ਫੇਰ ਮਰਦਾਨੇ ਹੂੰ ਕੀ। ਉਸੇ ਵੇਲੇ ਮਰਦਾਨੇ ਨੂੰ ਪਤਾ ਲੱਗਿਆ ਵੀ ਮੈਂ ਹੁਣ ਭੇਡੂ ਨਹੀਂ, ਮੈਂ ਮਨੁੱਖ ਬਣ ਗਿਆ। ਆਏ ਗੁਰ ਪੂਰਨ ਕੀਨ ਤਾਪ ਬੰਦਨਾ। ਮਹਾਰਾਜ ਪੂਰਨ ਸਤਿਗੁਰਾਂ ਨੂੰ ਆ ਕੇ ਮਰਦਾਨੇ ਨੇ ਮੱਥਾ ਟੇਕਿਆ। ਵੱਡੀ ਜੋ ਬਲਾਈ ਤਿੰਨ ਮਾਹ ਲੀਏ ਵਿਹਰਤ। ਮਹਾਰਾਜ ਬੈਠੇ ਬੜੀਆਂ ਬੜੀਆਂ ਬਲਾਵਾਂ ਰਹਿੰਦੀਆਂ, ਉੱਥੇ ਮੈਨੂੰ ਲਈ ਫਿਰਦੇ ਆ ਤੁਸੀਂ। ਸੁਧ ਮਨ ਮੇਰੋ ਹੌਸ ਜਾਦੋ ਛੰਦ ਬੰਦਨਾ। ਮੇਰਾ ਮਨ ਮਾਰਾ ਸੁਧਾ ਸਾਦਾ, ਮੈਂ ਛਲ ਫਲੇਵ ਕਰਨੇ ਜਾਣਦਾ ਨਹੀਂ ਆ। ਨਾਨਕ ਬਖਾਨਾ ਸੁਨ ਕਾਨ ਮਰਦਾਨਾ। ਨਾਨਕ ਸਾਹਿਬ ਜੀ ਨੇ ਕਿਹਾ ਮਰਦਾਨੇ ਕੰਨਾਂ ਵਿੱਚ ਸੁਣਾ। ਨਹ ਬੈਨ ਮਾਮ ਮਾਨਾ ਤੁਮ ਕਰੀ ਮਨ ਭਾਈਆ। ਮੇਰਾ ਬਚਨ ਨਹੀਂ ਮੁੰਨਿਆ ਸੀ, ਮਨ ਭਾਉਂਦੀ ਮਨ ਮਰਜੀ ਕੀਤੀ। ਭਨਤ ਪਰਸ ਪਰ ਐਸੇ ਹੀ ਬਚਨ ਗੁਰ। ਇਸ ਤਰ੍ਹਾਂ ਦੇ ਬਚਨ ਆਪੋ ਵਿੱਚ ਹੀ ਸਤਿਗੁਰੂ ਕਹਿ ਰਹੇ ਵੀ ਕਸੂਰਤਾ ਤੇਰਾ ਹੀ ਹੈ। ਤਾਹੇ ਕਾਲ ਵਿਖੇ ਕੰਤ ਅੰਗਨਾ ਕੇ ਆਈ ਆ। ਉਸੇ ਸਮੇਂ ਜਿਹੜੇ ਉਹ ਜਿਹੜੀ ਕੁੱਤੀ ਜੀ ਬਣੀ ਭੇਡੂ ਜੀ ਬਣੀ ਉਹਨਾਂ ਦੇ ਮਾਲਕ ਆ ਗਏ। ਦੌੜ ਕਰ ਕੂਕਰੀ ਉਹ ਮੀਡੀ ਆਈ ਪਾਸਗਰ। ਦੌੜ ਕੇ ਕਹਿੰਦੇ ਜੀ ਕੁੱਤੀ ਜੀ ਹੈ ਤੇ ਭੇਡ ਜੀ ਆਪਣੇ ਪਤੀ ਦੇ ਕੋਲ ਨੂੰ ਗਈ ਹੈ। ਗੁਰੂ ਦਿਸ਼ ਹੋਏ ਬਾਰ ਬਾਰ ਤਾਂ ਬਤਾਈ ਆ। ਮਹਾਰਾਜ ਦੀ ਤਰਫ਼ ਨੂੰ ਹੋ ਹੋ ਕੇ ਮੁੜ ਕੇ ਬਾਰ ਬਾਰ ਦੱਸ ਰਹੀ ਹੈ ਵੀ ਇਹਨਾਂ ਨੇ ਆ ਮੈਨੂੰ ਬਣਾ ਤਾ ਇਹ ਕੁਛ। ਬੋਲਣ ਸ਼ਕਤ ਨਹੀਂ ਇਤ ਉਤ ਫਿਰੈ ਦੌਰੀ। ਉਹ ਜਿਹੜੀ ਭੇਡ ਜੀ ਕੁੱਤੀ ਬਣੇ ਬੋਲਣ ਦੀ ਤਾਕਤ ਨੀ, ਇਧਰ ਉਧਰ ਕਹਿੰਦੇ ਦੌੜੀ ਜੀ ਫਿਰਦੀ ਹੈ। ਲੰਗਲ ਹਿਲਾਏ ਫੁਰ ਰਾਏ ਸਮਝਾਈ ਆ। ਜੀ ਹਿਲਾਉਂਦੀ ਹੈ ਭੇਡ ਜੀ ਬਣੀ ਫੁਰਕਾਟੇ ਜੇ ਮਾਰ ਮਾਰ ਕੇ ਸਮਝਾਉਂਦੀ ਵੀ ਇਹਨਾਂ ਤੋਂ ਬਖਸ਼ਾ ਮੈਨੂੰ। ਤੀਏ ਨਿਜ ਦੇਖ ਕਾਰ ਚਿੰਤ ਮੈਂ ਵਿਸੇਖ ਪਏ। ਆਪਣੀਆਂ ਪਤਨੀਆਂ ਦੀ ਇਹ ਹਾਲਤ ਜੀ ਦੇਖ ਕੇ ਜਿਹੜੇ ਮਾਲਕ ਹੈ ਵਿਸ਼ੇਸ਼ ਕਰਕੇ ਚਿੰਤਾ ਵਾਲੇ ਹੋ ਗਏ। ਜਾਣੇ ਕਲਾਵਾਨ ਇਹ ਸੰਤ ਕੋ ਆਈ ਆ। ਜਾਣ ਲਿਆ ਵੀ ਇਹ ਸ਼ਕਤੀਆਂ ਵਾਲੇ ਕੋਈ ਸੰਤ ਸਾਧੂ ਆ ਗਏ। ਟਾਮਨ ਹੈ ਕੀਨੋ ਇਨ ਭਇਓ ਵਿਪਰੀਤ ਸੋ। ਸਾਡੇ ਘਰ ਵਾਲਿਆਂ ਨੇ ਕੋਈ ਟੂਣਾ ਟੂਣਾ ਕੀਤਾ ਇਹਨਾਂ ਤੇ ਉਲਟਾ ਪੈ ਗਿਆ। ਕੁਕਰੀ ਅਮੀਟੀ ਬਨ ਮਨ ਦੁੱਖ ਪਾਈ ਆ। ਇਸੇ ਕਰਕੇ ਕੁੱਤੀ ਤੇ ਭੇਡ ਜੀ ਬਣ ਕੇ ਇਹਨਾਂ ਨੇ ਮਨ ਵਿੱਚ ਦੁੱਖ ਪਾਇਆ ਹੈ। ਚੱਲੇ ਨਾ ਜਾਏ ਇਸ ਵਿਦ ਕੀ ਬਣਾਏ ਅਬ। ਹਾਂ ਪਤੀ ਸੋਚਦੇ ਵੀ ਇਸ ਤਰ੍ਹਾਂ ਦੀ ਕੁੱਤੀਆਂ ਭੇਡੀਆਂ ਜਿਹਾ ਬਣਾ ਕੇ ਕਿਤੇ ਇਹ ਚਲੇ ਨਾ ਜਾਣ। ਕਿੰਨੀ ਖਤਾ ਜੋ ਲੇਹ ਯਾ ਤੇ ਬਖਸ਼ਾਈ ਆ। ਇਹਨਾਂ ਨੇ ਗਲਤੀ ਕੀਤੀ, ਅਸੀਂ ਜਾ ਕੇ ਇਹਨਾਂ ਸੰਤਾਂ ਤੋਂ ਬਖਸ਼ਾ ਲਈਏ। ਤੌਰ ਦੋਨੋ ਮੇਰੇ ਹੀ ਚਰਨ ਗਹਿਆਨ ਕਰ। ਭਾਈ ਬਾਲਾ ਜੀ ਕਹਿੰਦੇ ਦੌੜ ਕੇ ਦੋਨਾਂ ਨੇ ਮੇਰੇ ਆ ਚਰਨ ਫੜਨ ਫੜੇ ਹਨ। ਕਰ ਭਏ ਮਨ ਦੀਨ ਕੀ ਮਾਨ ਕਰ ਭਏ ਮਨ ਦੀਨ ਕਿੰਨੀ ਬੇਨਤੀ ਵਡਾਈ। ਮਨ ਵਿੱਚ ਦੀਨ ਜੇ ਹੋ ਕੇ ਇਸ ਤਰ੍ਹਾਂ ਬੇਨਤੀ ਕੀਤੀ ਵਡਿਆਈ ਸਹਿਤ। ਪਾਨੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ। ਕਿਹਾ ਵੀ ਉਹ ਮਾਰਾ ਮਾਲਕ ਹੈ, ਹੱਥ ਜੋੜ ਕੇ ਉਹਨਾਂ ਦੇ ਕੋਲ ਤੁਸੀਂ ਜਾਓ। ਬਖਸ਼ਣ ਹਾਰ ਸੋ ਖਤਾ ਕਿੰਨੀ ਜਾਹ ਕੀ। ਇਹਨਾਂ ਦੀ ਤੁਸੀਂ ਇਹ ਗਲਤੀ ਕੀਤੀ, ਉਹ ਬਖਸ਼ਣ ਵਾਲੇ ਤਾਂ ਹੈ ਮਾਲਕ। ਧਾਏ ਕਰ ਪਾਏ ਗਹੇ ਜਾਏ ਗੁਰੂ ਨਾਨਕ ਕੇ। ਦੌੜ ਕਰਕੇ ਉਹ ਪੱਚਿਆਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਦੂਰ ਆਬ ਕੀ ਜਰੇ ਸਕੀਨੀ ਜੋ ਗੁਨਾਹ ਹੈਗੀ। ਜਿਹੜੀ ਗੁਨਾਹ ਵਾਲੀ ਗੱਲ ਕੀਤੀ ਹੈ ਤੁਸੀਂ ਨਾਰਾਜ਼ ਹੋ ਗਏ, ਹਮਾਰਾ ਗੁੱਸਾ ਦੂਰ ਕਰ ਦਈਏ। ਜੋਖ ਤਾ ਕੁਚੀਲ ਨਹਿ ਜਾਣਤ ਹੈ ਸੀ ਸੰਤ ਸੀ। ਸਾਡੀਆਂ ਘਰ ਵਾਲੀਆਂ ਕੁਚੀਲ ਦੀਆਂ ਪਿੱਤਰ ਹੈ ਇਸਤਰੀਆਂ, ਮਾਰਾ ਗੰਦੀਆਂ ਇਹ ਜਾਣਦੀਆਂ ਨਹੀਂ ਹਨ ਕੁਝ। ਭੁੱਲੀ ਮਤ ਸਦਾ ਜਿਨ ਕਾਮ ਭੋਗ ਚਾਹ ਕੀ। ਹਾਂ ਜਿਨ੍ਹਾਂ ਦੀ ਅਕਲ ਮਤ ਭੁੱਲਦੀ ਹੈ ਹੋਰ ਹੀ ਮਾਰਾ ਵਿਚਾਰ ਕਰਨ ਦੀ ਚਾਹਨਾ ਅੰਦਰ ਕਰਮ ਕਮਾਇਓ ਜਸ ਪਾਇਓ ਫਲ ਇਨੈ ਤਸ ਸੰਤ ਅਜਿਹੋ ਜਿਹਾ ਇਹਨਾਂ ਨੇ ਕਰਮ ਕਮਾਇਆ ਸੀ ਉਹੋ ਜਿਹਾ ਕੁੱਤੀ ਭੇਡ ਬਣ ਕੇ ਫਲ ਵੀ ਪਾ ਲਿਆ ਸਾਧ ਉਪਕਾਰੀ ਹੋਤ ਇੱਛਾ ਨਹਿ ਕਾਹੇ ਕੀ ਜਿਹੜੇ ਸਾਧੂ ਪਰਉਪਕਾਰੀ ਹੁੰਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ ਹੁੰਦੀ ਹੈ ਸਵਈਆ ਮੰਦ ਮਤੀ ਮਨ ਮੂਰਖ ਏ ਮਹਾਰਾਜ ਭੈੜੀ ਮਤ ਵਾਲੀਆਂ ਮੰਦੀਆਂ ਮੂਰਖ ਹਨ ਜਿਨ ਸੰਤਨ ਸੋ ਉਰਠਾਮਨ ਜਿਨ੍ਹਾਂ ਨੇ ਤੁਹਾਡੇ ਵਰਗੇ ਸਾਧੂਆਂ ਸੰਤਾਂ ਨਾਲ ਰੁੜ ਕੇ ਮਾੜਾ ਟੂਣਾ ਜਾ ਕੀਤਾ ਪੁੱਠਾ ਪੰਗਾ ਲਿਆ ਠੌਰ ਕਠੌਰ ਨ ਜਾਣਤ ਹੈ ਜਿਹੜੀਆਂ ਮੂਰਖ ਹੈ ਵੀ ਇੱਕ ਚੰਗੀ ਥਾਂ ਹੈ ਕਿ ਮਾੜੀ ਥਾਂ ਹੈ ਕੋਈ ਨਹੀਂ ਜਾਣਦੀਆਂ ਨਿਤ ਆਤੁਰ ਕਾਮ ਤੇ ਹੋਤ ਅਧੀਨ ਹਮੇਸ਼ਾ ਕਾਮ ਵਾਸ਼ਨਾ ਕਰਕੇ ਅਧੀਨ ਹੋ ਕੇ ਵਿਆਕਲ ਹੁੰਦੀਆਂ ਆਪ ਕਰੋ ਕਰਨਾ ਕਰੋ ਨਾ ਕਰ ਇਹ ਕਿਰਪਾ ਦੀ ਖਾਣ ਹੁਣ ਆਪ ਕਰਨਾ ਕਿਰਪਾ ਕਰੋ ਤੋ ਸ਼ਰਨਾ ਪਰਨਾ ਹਮਲੀਨਾ ਤੁਹਾਡੀ ਚਰਨ ਦਾ ਸ਼ਰਨ ਆਸਰਾ ਅਸੀਂ ਮਾਰਾ ਲਿਆ ਕੇ ਮਾਨਵੀ ਦੇਹ ਕਰੋ ਇਨਕੀ ਇਹਨਾਂ ਦੀ ਮਾਰਾ ਹੁਣ ਮਨੁੱਖੀ ਦੇ ਮਨੁੱਖਾ ਦੇਵ ਕਰ ਦੇਵੋ ਜੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ ਹਾਂ ਮਾਰਾ ਤੁਸੀਂ ਜਾਣ ਲਿਆ ਜੋ ਇਹਨਾਂ ਨੇ ਗੁਨਾਹ ਕੀਤਾ ਉਹ ਇਹਨਾਂ ਨੂੰ ਮਾਫ ਕਰ ਦਿਓ ਅਸੀਂ ਮਾਰਾ ਬੇਨਤੀ ਕਰ ਰਹੇ ਹਾਂ ਇਸ ਤਰ੍ਹਾਂ ਇਹ ਵਾਰ ਵਾਰ ਇਹਨਾਂ ਦੇ ਪੱਤੀਆਂ ਨੇ ਮਹਾਰਾਜ ਅੱਗੇ ਕਿਹਾ ਜਿਸ ਤਰ੍ਹਾਂ ਮਹਾਰਾਜ ਨੇ ਫਿਰ ਇਹਨਾਂ ਨੂੰ ਉਸੇ ਰੂਪ ਵਿੱਚ ਹੀ ਲਿਆਂਦਾ ਸੀ ਅਤੇ ਸਭ ਉਪਦੇਸ਼ ਬਖਸ਼ਿਆ ਸੀ ਉਹ ਆਪਾਂ ਬਾਕੀ ਰਹਿੰਦਾ ਪ੍ਰਸੰਗ ਕੱਲ੍ਹ ਨੂੰ ਸੁਣ ਲਵਾਂਗੇ ਜੀ ਆਪ ਕਰੋ ਕਰਨਾ ਕਰੋ ਨਾ ਕਰ ਤੋ ਸ਼ਰਨਾ ਪਰਨਾ ਹਮਲੀਨਾ ਮਾਨਵੀ ਦੇਹ ਕਰੋ ਇਨਕੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕਰ ਹਾਂ ਦਾਸਰੋ ਨੈ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧਿ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਤੂੰ ਠਾਕਰ ਅਰਦਾਸ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ